ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਸਾਰ ਏਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਮਹਿ ਖਾਸੁਰ ਮਦ ਮਰਦਨੀ ਮਹਾਮੋਦ ਦਾ ਸ਼ਕਰ ਜਗਦੰਬਾ ਜੈ ਜੈ ਕਰੀ ਬੱਕਰ ਧਰੇ ਘਰ ਚੱਕਰ ਮਹਿ ਖਾਸੁਰ ਮਦ ਮਰਦਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਮਹਾਨ ਹੀ ਮਹਾਨ ਸੁੰਦਰ ਦੀਵਾਨ ਸਜਰੇ ਚਬਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗ੍ਰੰਥੀ ਸਾਹਿਬਾਨ ਰਾਹੀਂ ਬਾਣੀ ਦਾ ਪਾਠ ਅਤੇ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਸੰਗੀਤ ਦੇ ਨਜ਼ਮਾਂ ਵਿੱਚ ਸ੍ਰੀ ਆਸਾ ਜੀ ਦੀ ਵਾਰ ਦੇ ਕੁਝ ਸਲੋਕਾਂ ਪੌੜੀਆਂ ਦਾ ਗੁਰੂ ਰਾਮਦਾਸ ਸਾਹਿਬ ਜੀ ਦੇ ਆਸਾ ਰਾਗ ਵਿੱਚ ਉਚਾਰਨ ਕੀਤੇ ਹੋਏ ਜਿਹੜੇ 24 ਸ਼ੱਕੇ ਉਹਨਾਂ ਵਿੱਚੋਂ ਕੁਝ ਸ਼ੱਕਿਆਂ ਦਾ ਤਥਾ ਗੁਰ ਸ਼ਬਦਾਂ ਦਾ ਸੰਗੀਤ ਦੇ ਨਜ਼ਮਾਂ ਵਿੱਚ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰ ਰਹੇ ਹਾਂ, ਜਿਸ ਤਰ੍ਹਾਂ ਮਿੰਟ ਗੁੰਮਰੀ ਜ਼ਿਲ੍ਹੇ ਵਿੱਚ ਸਤਿਗੁਰੇ ਨਾਮ ਪਿੰਡ ਵਿੱਚ ਗਏ, ਇੱਥੇ ਸ਼ਾਹੂਕਾਰ ਬਹੁਤ ਦੁਖੀ ਸੀ ਅਤੇ ਗੁਰੂ ਮਹਾਰਾਜ ਨੇ ਵੀ ਮਾੜੇ ਕਰਮ ਕਰਕੇ ਦੁੱਖ ਹੁੰਦਾ ਹੈ, ਰੋਂਦਾ ਮਨੁੱਖ, ਇਸ ਕਰਕੇ ਜਿਹੜਾ ਕੋਈ ਪਿਛਲਾ ਐਸਾ ਮਾੜਾ ਕਰਮ ਕੀਤਾ ਹੈ ਇਸ ਕਰਕੇ ਤੂੰ ਦੁੱਖ ਰੱਖ ਕੇ ਰੋ ਰੋ ਰੋ ਰਿਹਾ, ਜੀਵ ਦਾ ਆਪਣਾ ਕੀਤਾ ਹੋਇਆ ਕਰਮ ਹੀ ਦੁਸ਼ਮਣ ਬਣਦਾ ਹੈ, ਸ਼ੋ ਕਰਮ ਕੀਤਾ ਇਹਦਾ ਮਿੱਤਰ ਬਣ ਜਾਂਦਾ ਹੈ। ਤੂੰ ਕੀ ਕੋਈ ਕਰਮ ਕਰਕੇ ਰੋ ਰਿਹਾ, ਜਿਹੜੇ ਕੋਈ ਵੱਡੇ ਵੱਡੇ ਤੇ ਉਹਨਾਂ ਨੇ ਵੀ ਜੇ ਕੋਈ ਮੰਦ ਕਰਮ ਕੀਤਾ ਉਹਨਾਂ ਨੂੰ ਵੀ ਰੋਣਾ ਪਿਆ, ਕਰਮ ਦਾ ਫਲ ਭੋਗਣਾ ਪਿਆ, ਦੁਖੀ ਹੋਏ ਰੋਏ। ਇੰਦਰ ਦੇਵਤੇ ਵੀ ਉਹਨੇ ਕੋਈ ਕਰਮ ਕੀਤਾ ਜਿਸ ਕਰਕੇ ਉਹਦੇ ਸਰੀਰ 'ਤੇ ਕੋਹੜ ਹੋ ਗਿਆ, ਉਹ ਵੀ ਰੋਇਆ। ਇਸੇ ਤਰ੍ਹਾਂ ਜਿਹੜਾ ਪਰਸਰਾਮ ਜਮਦੀਰ ਜੀ ਦਾ ਪੁੱਤਰ ਸੀ, ਉਹ ਵੀ ਕਈ ਵਾਰੀ ਛੱਤਰੀਆਂ ਨੂੰ ਮਾਰ ਕੇ ਜਿਹੜਾ ਕਣਾ ਕਣਾ ਵਿੱਚ ਬ੍ਰਾਹਮਣ ਮੰਗਦੇ ਫਿਰਦੇ, ਅਤੇ ਛੱਤਰੀ ਰਾਮ ਚੰਦਰ ਜੀ ਨਾਲ ਪੰਗਾ ਲੈ ਬੈਠਾ, ਮੈਂ ਤੈਨੂੰ ਵੀ ਮਾਰਾਂਗਾ, ਮੇਰੇ ਗੁਰੂ ਦਾ ਸ਼ਿਵ ਜੀ ਦਾ ਧਨਕ ਤੋੜਿਆ ਹੈ। ਉਹਨਾਂ ਨੇ ਕਲਾ ਖਿੱਚ ਲਈ ਅਤੇ ਉਹ ਘੋੜਾ ਜਿਹਾ ਹੱਥ ਵਿੱਚੋਂ ਡਿੱਗ ਪਿਆ, ਫਿਰ ਰੋਂਦਾ ਹੋਇਆ ਘਰ ਆ ਗਿਆ, ਨਾਲੇ ਲੋਕ ਪਰਲੋਕ ਦੇ ਸੁੱਖ ਗਵਾ ਕੇ ਫਿਰ ਰੋਇਆ ਕਿ ਕਾਹਨੂੰ ਇਹ ਅਵਤਾਰੀ ਪੁਰਸ਼ ਨਾਲ ਮੈਂ ਐਸਾ ਕੁਝ ਵਿਵਹਾਰ ਕਰਨਾ ਸੀ। ਦੂਜਾ ਵੀ ਇਹਨਾਂ ਪਿੱਛੇ ਮੈਂ ਇੱਕ ਵਾਰੀ ਛੱਤਰੀ ਮਾਰੇ ਕਿ ਫਿਰ ਉਵੇਂ ਫਿਰਦੇ ਭੁੱਖੇ ਅਤੇ ਆਏ ਘਰਾਂ ਘਰਾਂ ਟੁਕੜੇ ਮੰਗਦੇ, ਬ੍ਰਾਹਮਣਾਂ ਪਿੱਛੇ ਫੇਰ ਹੋਇਆ। ਇਸ ਤਰ੍ਹਾਂ ਅੱਜ ਰਾਜਾ ਕਿਸੇ ਸਾਧੂ ਨੂੰ ਲਿਦ ਦਾ ਬੁੱਕ ਭਰ ਕੇ ਪਾ ਦਿੱਤਾ ਸੀ, ਉਹਦੇ ਕਰਕੇ ਉਹਨੂੰ ਫਿਰ ਲਿੱਦੀ ਖਾਣੀ ਪਈ। ਉਹ ਰਾਜਾ ਹੁੰਦਾ ਹੋਇਆ ਰੋਜ਼ ਉਹ ਵਿਚਾਰਾ ਚੁਟਕੀ ਜੀ ਲਿੱਦ ਖਾਂਦਾ ਮੁਕਾਉਂਦਾ, ਨਾਲ ਰੋਂਦਾ ਵੀ ਇਹ ਮੈਂ ਮੰਦ ਕਰਮ ਕੀਤਾ, ਜੇ ਨਹੀਂ ਖਾਂਦਾ ਫਿਰ ਅਗਲੇ ਲੋਕ ਵਿੱਚ ਜ਼ਿਆਦਾ ਖਾਣੀ ਪਊਗੀ, ਇਹਨੇ ਵੱਧ ਹੋ ਜਾਣਾ ਹੈ। ਇਸੇ ਤਰ੍ਹਾਂ ਇਹਦੀ ਦੂਜੀ ਸਾਖੀ ਅੱਜ ਰਾਜੇ ਦੀ ਵੀ, ਆਪ ਖੈਰ ਖਾਂਦਾ ਹੋਇਆ ਰੋਂਦਾ ਮੰਗਦਾ ਹੋਇਆ। ਇਹਦੀ ਜਿਹੜੀ ਇੰਦਮਤੀ ਨਾਮ ਦੀ ਪਤਨੀ ਸੀ, ਉਹ ਪਤਵਰਤਾ ਸੀ, ਸਤਵਰਤਾ ਗਈ ਸੀ। ਉਹ ਤਿੰਨ ਤਰ੍ਹਾਂ ਦੀਆਂ ਸਤੀਆਂ ਹੁੰਦੀਆਂ ਹਨ, ਉਹਨਾਂ ਵਿੱਚੋਂ ਇੱਕ ਐਸੀ ਹੁੰਦੀ ਹੈ ਵੀ ਜਦੋਂ ਪਤੀ ਦੇ ਵਿਛੋੜੇ ਦੀ ਗੱਲ ਸੁਣ ਲੈਣ ਉਦੋਂ ਹੀ ਉਹ ਸਰੀਰ ਤਿਆਗ ਦਿੰਦੀਆਂ, ਪ੍ਰਾਣ ਤਿਆਗ ਦਿੰਦੀਆਂ ਹਨ, ਉਹ ਬਿਰਲੀਆਂ ਹੁੰਦੀਆਂ ਹਨ। ਇਸ ਤਰ੍ਹਾਂ ਇਹਨੇ ਰਾਜੇ ਨੇ ਸੁਣ ਕੇ ਵੀ ਮੈਂ ਆਪਣੀ ਪਤਨੀ ਨੂੰ ਕਿਉਂ ਪਰਤਾਵਾਂ, ਵੀ ਇਹ ਵੀ ਸਤੀ ਹੈ, ਜੋ ਕਿ ਕੱਪੜੇ ਜੇ ਸ਼ੇਰ ਦੇ ਖੂਨ ਦੇ ਨਾਲ ਲਵੇ ਲਵੂੜ ਜੇ ਕੇ ਘਰ ਵਿੱਚ ਭੇਜ ਦਿੱਤੇ, ਅਤੇ ਉਹ ਜਾ ਕੇ ਕਹਿ ਦਿੱਤਾ ਵੀ ਤੇਰਾ ਜਿਹੜਾ ਮਾਲਕ ਅੱਜ ਰਾਜਾ ਸੀ ਉਹ ਤਾਂ ਸ਼ੇਰ ਨੇ ਮਾਰ ਦਿੱਤਾ, ਖੂਨ ਦੇ ਨਾਲ ਉਹਦੀ ਕੱਪੜੇ ਲੱਤ ਪੱਤ ਪਏ ਹੈ। ਮੈਂ ਇਸ ਤਰ੍ਹਾਂ ਸੁਣਦਿਆਂ ਸਾਰੀ ਉਹਨੇ ਲੰਮਾ ਹੌਕਾ ਜਾ ਦਿਆ ਅਤੇ ਇੰਦਮਤੀ ਨੇ ਸਰੀਰ ਤਿਆਗ ਦਿੱਤਾ ਘਰ ਵਾਲੀ ਨੇ। ਜਦੋਂ ਘਰ ਫਿਰ ਆਇਆ ਤਾਂ ਮਰੀ ਪਈ ਹੈ, ਉਹਦੇ ਵਿਰਾਗ ਅਤੇ ਵਿਛੋੜੇ ਵਿੱਚ ਆ ਕੇ ਰਾਜ ਭਾਗ ਛੱਡ ਗਿਆ, ਜੰਗਲਾਂ ਵਿੱਚ ਆ ਰਿਹਾ, ਫਿਰ ਘਰਾਂ ਘਰਾਂ ਵਿੱਚ ਭਿੱਖਿਆ ਮੰਗ ਕੇ ਖਾਂਦਾ, ਨਾਲ ਰੋਂਦਾ ਵੀ ਮੈਂ ਕਾਹਨੂੰ ਐਸਾ ਆਪਣੀ ਪਤਨੀ ਦਾ ਪ੍ਰਤਿਆਵਾ ਲੈਣਾ ਸੀ, ਨਾਲ ਘਰ ਵਾਲੀ ਮੰਗਾਈ, ਨਾਲ ਰਾਜ ਗੁਆਇਆ। ਇਸ ਤਰ੍ਹਾਂ ਅੱਜ ਰਾਜਾ ਘਰਾਂ ਘਰਾਂ ਵਿੱਚ ਭਿੱਖਿਆ ਖਾਂਦਾ ਹੋਇਆ, ਪਤਨੀ ਦੇ ਵਿਛੋੜੇ ਵਿੱਚ ਵਿਚਾਰਾ ਰੋਂਦਾ ਪਿੱਟਦਾ, ਮੰਦ ਕਰਮ ਕਰਕੇ ਹਰੇ ਕਰੋਇਆ। ਇਸੇ ਤਰ੍ਹਾਂ ਜਿਹੜਾ ਰਾਮ ਜੀ ਜੋ ਵਿਸ਼ਨੂੰ ਦੇ ਅਵਤਾਰ ਸੀ, ਵਿਸ਼ਨੂੰ ਨੇ ਨਾਰਦ ਮੁਨੀ ਨਾਲ ਸ਼ਰਾਰਤ ਕੀਤੀ ਸੀ, ਟਿੱਚਰ ਕੀਤੀ ਸੀ, ਬਾਂਦਰ ਜਿਹਾ ਮੂੰਹ ਲਾ ਦਿੱਤਾ ਸੀ, ਉਹਨੇ ਕਿਹਾ ਵੀ ਇਹਦੇ ਪਿੱਛੇ ਰੋਂਦਾ ਫਿਰੇਗਾ ਤੂੰ ਵੀ, ਰੋ ਰੋਇਆ ਸੀਤਾ ਦੇ ਪਿੱਛੇ, ਦੇਸ਼ ਲਕਾਲਾ ਹੋ ਗਿਆ। ਇਸ ਤਰ੍ਹਾਂ ਹੀ ਜਿਹਨੇ ਸੀਤਾ ਕਹਿੰਦੇ ਉਹ ਡੋਰੂ ਖੜਕਾ ਕੇ ਲਿਆਂਦੀ ਸੀ ਰਾਵਣ ਨੇ, ਉਹ ਵੀ ਵਿਚਾਰਾ ਜਦੋਂ ਇੱਕ ਲੱਖ ਪੁੱਤਰ ਸਵਾ ਲੱਖ ਪੁੱਤਰ ਪਿੱਛੇ ਆਪ ਜੰਗ ਯੁੱਧ ਵਿੱਚ ਦੀਨ ਮਾਰਨ ਤੋਂ ਡਿੱਗ ਪਿਆ, ਰੋਇਆ ਉਹ। ਘਰ ਵਾਲੀ ਵੀ ਰੋਂਦੀ ਮਦੋਦਰੀ, ਵੀ ਉਹ ਜਦੋਂ ਇੱਕ ਰੱਤੀ ਮਾਤਰ ਸੋਨਾ ਨਾ ਮਿਲਿਆ ਮੂੰਹ ਵਿੱਚ ਪਾਉਣ ਵਾਸਤੇ। ਇਸ ਤਰ੍ਹਾਂ ਵੀ ਜਿਹੜੇ ਜਿਹੜੇ ਵੀ ਮੰਦ ਕਰਮ ਕਰਦੇ, ਮਾੜਾ ਕਰਮ ਕਰਦੇ, ਉਹਨਾਂ ਕਰਕੇ ਦੁੱਖ ਹੁੰਦਾ, ਦੁੱਖ ਕਰਕੇ ਮਨੁੱਖ ਨੂੰ ਰੋਣਾ ਪੈਂਦਾ ਹੈ। ਇਸ ਕਰਕੇ ਵੀ ਸ਼ਾਹੂਕਾਰਾ ਸ਼ੁਭ ਕਰਮ ਕਰਨੇ ਚਾਹੀਏ, ਮਾੜਾ ਕੋ ਕਰਮ ਨਾ ਕਰੀਏ, ਜਿਸ ਕਰਕੇ ਦੁਖੀ ਨਾ ਹੋਈਏ, ਰੋਈਏ ਨਾ। ਇਸੇ ਤਰ੍ਹਾਂ ਉਹ ਪਾਂਡਵਾਂ ਦੀ ਸਾਖੀ ਸੁਣਾਈ ਇਸ ਨੂੰ, ਉਹਨਾਂ ਨੇ ਵੀ ਜੂਆ ਖੇਡਿਆ ਅਤੇ ਫਿਰ ਵੀ ਕੋੜਾ ਪੈ ਗਿਆ, ਨਾਲੇ ਤਾਂ 12 ਸਾਲ ਬਨੋਵਾਸ, ਨਾਲੇ 13ਵੇਂ ਸਾਲ ਲੁਕ ਛਿਪ ਕੇ ਰਹਿਣਾ ਪੈ ਗਿਆ। ਫਿਰ ਵਿੱਚੇ ਘਰ ਵਾਲੀ ਦਰੋਪਦਾ ਦੀ ਇੱਜ਼ਤ ਬਰੋਕ ਗਈ, ਵਿੱਚੇ ਆ ਭੁੱਖੇ ਤੇ ਆਏ ਮਰੇ, ਅਤੇ ਬਲਬਲ ਜਾ ਕਿਧਰਾ ਗਿਆ, ਰੋਵੇ ਪਾਂਡਵ ਭਏ ਮਜ਼ੂਰ। ਇਹ ਜਿਹੜੀ ਤੁਕ ਹੈ ਜਿਨ ਕੈ ਸਵਾਮੀ ਰਹਿਤ ਅਦੂਰ, ਉਹਦੇ 'ਤੇ ਸਾਖੀ ਆ ਰਹੀ ਹੈ ਵੀ ਪਾਂਡਵ ਜਿਹੜੇ ਕਿਉਂ ਰੋਏ, ਕਾਰਨ ਕੀ ਬਣਿਆ ਰੋਣ ਦਾ। ਉਹ ਜਿਵੇਂ ਵੀ ਸਾਖੀ ਆਉਂਦੀ ਹੈ, ਆਪਾਂ ਮਨ ਸਾਰੀ ਮਨ ਲਾ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੋੜ ਕੇ ਇਕਾਗਰਤਾ ਨਾਲ ਸੁਣੀਏ ਜੀ। ਮਹਿ ਖਾਸੁਰ ਮਦ ਮਰਦਨੀ। ਕਵੀ ਸੰਤੋਖ ਸਿੰਘ ਜੀ ਜਿਹੜੀ ਕਵਿਤਾ ਦੀ ਦਾਤੀ ਸ਼ਕਤੀ ਹੈ, ਉਹਨੂੰ ਦੋਹਾਂ ਰੂਪਾਂ ਵਿੱਚ ਹੀ ਵਰਣਨ ਕਰ ਦਿੰਦਾ, ਕਦੇ ਕਦੇ ਉਹਦਾ ਸ਼ਾਂਤ ਰੂਪ ਕਥਨ ਕਰਦਾ, ਕਿਤੇ ਵੀਰ ਰਸੀ ਸਰੂਪ ਕਰਦਾ। ਜਿਹੜਾ ਮੇਖਾਸਰ ਦਾ ਦਿਲ ਦਾ ਮਦ ਕੀ ਹੰਕਾਰ ਹੈ, ਉਹਨੂੰ ਜੋ ਮਰ ਦੇਣ ਵਾਲੀ ਹੈ। ਮਹਾ ਮੋਦ ਦਾ ਸ਼ਕਰ। ਇਸ ਤਰ੍ਹਾਂ ਕਹਿੰਦੇ ਮਹਾਨ ਜਿਹੜਾ ਕੋਈ ਮੋਦ ਆਨੰਦ ਹੈ ਉਹਨੂੰ ਦੇਣ ਵਾਲੀ ਹੈ ਇੰਦਰ ਦੇ ਤਾਈਂ। ਜਗਦੰਬਾ ਜੈ ਜੈ ਕਰੀ। ਜਗ ਸੰਸਾਰ ਦੀ ਅੰਬਾ ਕਹੀ ਜਾਂਦੀ ਹੈ, ਇਸ ਕਰਕੇ ਜਿਹੜੀ ਫਤਿਹ ਜਿੱਤੋ ਦੇਣਾ ਕਰਦੀ ਹੈ। ਬਕਰ ਧਰੇ ਕਾਰ ਚੱਕਰ। ਉਸਨੇ ਆਪਣੇ ਹੱਥਾਂ ਵਿੱਚ ਟੇਢਾ ਜਿਹਾ ਜਿਹੜਾ ਚੱਕਰ ਹੈ ਉਹ ਧਾਰਨ ਕੀਤਾ ਹੋਇਆ ਹੈ। ਉਹ ਗੋਲ ਜਿਹਾ ਚੱਕਰ ਹੁੰਦਾ, ਟੇਢਾ ਹੀ ਹੁੰਦਾ ਹੈ, ਸਿੱਧਾ ਤਾਂ ਨਹੀਂ ਹੁੰਦਾ। ਇਹ ਟੇਢਾ ਜਿਹਾ ਗੋਲ ਮੋਲ ਜਿਹਾ ਚੱਕਰ ਉਹ ਆਪਣੇ ਹੱਥ ਵਿੱਚ ਧਾਰਨ ਕੀਤਾ ਹੈ। ਇਹ ਸ਼ਕਤੀ ਦਾ, ਕਵਿਤਾ ਦੀ ਦਾਤੀ ਦਾ ਵੀਰ ਰਸੀ ਰੂਪ ਦੇ ਵਿੱਚ ਉਹਦਾ ਦੱਸ ਕੇ ਅਤੇ ਮਹਿਮਾ ਦਾ ਮੰਗਲ ਕੀਤਾ। ਦੂਜਾ ਪਰਮੇਸ਼ਰ ਦੀ ਜਿਹੜੀ ਸੱਤਾ ਹੈ ਉਹਦਾ ਮੰਗਲ ਹੈ। ਪਰਮੇਸ਼ਰ ਦੀ ਜਿਹੜੀ ਸੱਤਾ ਐਸੀ ਤਾਕਤ ਵਾਲੀ ਹੈ, ਜਿਹੜਾ ਹੰਕਾਰ ਰੂਪੀ ਮੈਂ ਖਾਸਰ ਦੈਤ ਹੈ, ਮੈਂ ਸਾਸਰ ਵਰਗਾ ਜਿਹੜਾ ਹੰਕਾਰ ਹੈ ਉਹਨੂੰ ਕਹਿੰਦੇ ਮਦ ਮਰਦਨੀ। ਉਹਦੇ ਹੰਕਾਰ ਨੂੰ ਕਹਿੰਦੇ ਮਲ ਦੇਣ ਵਾਲੀ, ਹੰਕਾਰ ਰੂਪੀ ਜਿਹੜਾ ਮੈਂ ਖਾਸਰ ਨੂੰ ਮਲ ਦੇਣ ਵਾਲੀ ਹੈ, ਭਾਵ ਨੂੰ ਖਤਮ ਕਰ ਦੇਣ ਵਾਲੀ ਹੈ। ਜਾਂ ਮੈਂ ਖਾਸਰ ਮਦ ਮਰਦਨੀ, ਹੰਕਾਰ ਰੂਪੀ ਜਿਹੜਾ ਮੈਂ ਖਾਸਰ ਦੈਂਤ ਹੈ, ਅਗਿਆਨ ਰੂਪੀ ਮੈਂ ਖਾਸਰ ਦੈਂਤ ਹੈ, ਇਹਦੇ ਮਦ ਕੀ ਹੰਕਾਰ ਨੂੰ ਮਲ ਦੇਣ ਵਾਲੀ ਹੈ ਪਰਮੇਸ਼ਰ ਦੀ ਸੱਤਾ, ਜਿਹੜਾ ਅਗਿਆਨ ਰੂਪੀ ਮੈਂ ਖਾਸਰ ਦੈਂਤ ਹੈ। ਇਹ ਗਲਬਾ ਪਾਈ ਬੈਠਾ ਨਾ ਜੀਵ 'ਤੇ, ਇਹ ਜਿਹੜੀ ਪਰਮੇਸ਼ਰ ਦੀ ਸੱਤਾ ਹੈ, ਸੀ ਬਲਵਾਨ ਹੈ। ਜਪ ਤਪ ਕਮਾਈ ਕਰਾ ਕੇ ਗਿਆਨ ਰਾਹੀਂ ਇਹ ਮੈਂ ਖਾਸਰ ਅਗਿਆਨ ਦੈਂਤ ਨੂੰ ਬਲ ਦਿੰਦੀ ਹੈ, ਅਗਿਆਨ ਨੂੰ ਦਬਾ ਦਿੰਦੀ ਹੈ। ਇਉਂ ਪਰਮੇਸ਼ਰ ਦੀ ਜਿਹੜੀ ਸੱਤਾ ਹੈ ਉਹ ਗਿਆਨ ਰੂਪੀ ਜਿਹੜਾ ਮੈਂ ਖਾਸਰ ਦੈਂਤ ਹੈ, ਗਿਆਨ ਰੂਪੀ ਦੈਂਤ ਜਾਂ ਹੰਕਾਰ ਰੂਪੀ ਮੈਂ ਖਾਸਰ ਦੈਂਤ ਅਤੇ ਹੰਕਾਰ ਨੂੰ ਸੇਨ ਮਰ ਦੇਣ ਵਾਲੀ ਹੈ। ਮਹਾ ਮੋਦ ਦਾ ਸ਼ਕਰ। ਜਿਹੜਾ ਇਹ ਜੀਵ ਰੂਪੀ ਇੰਦਰ ਹੈ ਇਹਨੂੰ ਮਹਾਨ ਆਨੰਦ ਹੀ ਦੇਣ ਵਾਲਾ ਦੇਣ ਵਾਲੀ ਹੈ। ਇਹ ਜੀਵ ਨੂੰ ਬੜਾ ਭਾਰੀ ਆਨੰਦ ਬਖਸ਼ਣ ਵਾਲੀ ਹੈ ਪਰਮੇਸ਼ਰ ਦੀ ਸੱਤਾ। ਪਰਮੇਸ਼ਰ ਦੀ ਸੱਤਾ ਕਰਕੇ ਜੀਵ ਆਨੰਦ ਖੁਸ਼ ਹੈ, ਨੱਚਦਾ ਟੱਪਦਾ, ਖਾਂਦਾ ਪੀਂਦਾ, ਹੱਸਦਾ ਖੇਡਦਾ ਹੈ। ਜੇ ਅੰਦਰੋਂ ਸੱਤਾ ਨਿਕਲ ਜਾਏ ਪਰਮੇਸ਼ਰ ਦੀ, ਬਸ ਉਦੋਂ ਚਾਰ ਜਣੇ ਚੱਕ ਕੇ ਸਿਖਾ 'ਤੇ ਰੱਖ ਕੇ ਅੱਗ ਜਾ ਲਾ ਦਿੰਦੇ, ਅਤੇ ਤਿਨਕੇ ਜੇ ਤੁਰ ਕੇ ਘਰ ਆ ਜਾਂਦੇ, ਜਿੱਥਰ ਆਇਆ ਤੱਛਰ ਕਛਤੀ ਕਹਿ ਦਿੰਦੇ ਆ। ਪਰਮੇਸ਼ਰ ਦੀ ਜਿਹੜੀ ਸੱਤਾ ਹੈ, ਜਿਹੜਾ ਅੰਦਰਲਾ ਜੀਵ ਆਤਮਾ ਹੈ, ਇਹਨੂੰ ਕਹਿੰਦੇ ਤਰ੍ਹਾਂ ਤਰ੍ਹਾਂ ਦਾ ਆਨੰਦ ਦੇਣ ਵਾਲੀ, ਬਖਸ਼ਣ ਵਾਲੀ ਹੈ। ਬਕਰ ਧਰੇ ਕਰ ਚੱਕਰ, ਇਸ ਪਰਮੇਸ਼ਰ ਦੀ ਸੱਤਾ ਨੇ ਕਹਿੰਦੇ ਜਗਦੰਬਾ ਜੈ ਜੈ ਕਰੀ। ਬੜਾ ਮੋਟਾ ਦੇਖ ਲਿਆ ਕਰ, ਅੱਖਾਂ ਜੀਆਂ ਮੀਚ ਕੇ ਬੈਠਾ ਗੋਲੀਆਂ ਨੂੰ। ਜਗਦੰਬਾ ਜੈ ਜੈ ਕਰੀ, ਕਹਿੰਦੇ ਜੋ ਸਾਰੇ ਸੰਸਾਰ ਨੂੰ ਰਚਣ ਵਾਲ ਹੋਣ ਕਰਕੇ ਸੰਸਾਰ ਦੀ ਮਾਂ ਹੈ। ਇਸ ਪਰਮੇਸ਼ਰ ਦੀ ਸੱਤਾ ਨਾਲ ਹੀ ਇਹ ਸਾਰਾ ਸੰਸਾਰ ਪੈਦਾ ਹੁੰਦਾ। ਇਸ ਕਰਕੇ ਪਰਮੇਸ਼ਰ ਦੀ ਜਿਹੜੀ ਸੱਤਾ ਹੈ ਸੰਸਾਰ ਨੂੰ ਉਤਪਤ ਹੋਣ ਕਰਕੇ, ਉਹ ਜਗਤ ਦੀ ਅੰਬਾ ਹੈ, ਮਾਤਾ ਮੱਤ ਹੈ। ਇਹ ਕਾਮ ਆਦਿਕਾਂ ਉੱਪਰ ਵੀ, ਅੰਦਰਲੇ ਬਾਹਰਲੇ ਬੈਰੀਆਂ ਉੱਪਰ ਵੀ ਪਤੇ ਜਿੱਤ ਬਖਸ਼ਣ ਵਾਲੀ ਹੈ। ਬੱਕਰ ਧਰੇ ਕਰ ਚੱਕਰ, ਇਸ ਤਰ੍ਹਾਂ ਜਿਹੜਾ ਆਪਣਾ ਹੱਥ ਹੈ ਉਹਦੇ ਵਿੱਚ ਕਾਰ ਰੂਪੀ ਜਿਹੜਾ ਟੇਢਾ ਚੱਕਰ ਹੈ, ਉਹਨੂੰ ਤਾਰਨ ਵਾਲੀ ਹੈ ਪਰਮੇਸ਼ਰ ਦੀ ਸੱਤਾ। ਦੇ ਕੋਲ ਹੀ ਇਹ ਕਾਰ ਰੂਪੀ ਟੇਢਾ ਚੱਕਰ ਹੈ। ਟੇਢਾ ਚੱਕਰ ਕਾਰ ਆ ਜਾਂਦਾ ਹੈ, ਇਹ ਜੀਵ ਬਸ ਚੜ੍ਹਾਈ ਕਰ ਜਾਂਦਾ, ਕਿਲਰ ਜਾਂਦਾ ਸਭ ਕੁਛ। ਜੋ ਪਰਮੇਸ਼ਰ ਦੀ ਸੱਤਾ ਹੈ, ਆਪਣੇ ਪਰਤਾ ਖਾਤਾ ਵਿੱਚ ਵੀ ਕਾਰ ਰੂਪੀ ਟੇਢਾ ਚੱਕਰ ਧਾਰਨ ਵਾਲੀ ਹੈ, ਜਾਂ ਆਪਣੇ ਹੁਕਮ ਰੂਪੀ ਹੱਥਾਂ ਵਿੱਚ ਪਰਮੇਸ਼ਰ ਦੀ ਆਗਿਆ ਰੂਪੀ ਜਿਹੜਾ ਟੇਢਾ ਚੱਕਰ ਹੈ, ਉਹ ਜਿਵੇਂ ਜਿਵੇਂ ਪਰਮੇਸ਼ਰ ਦੀ ਆਗਿਆ ਹੁੰਦੀ ਹੈ, ਉਵੇਂ ਉਵੇਂ ਉਹ ਕਰਦੀ ਹੈ। ਪਰਮੇਸ਼ਰ ਦੀ ਸੱਤਾ ਹੁਕਮ ਰੂਪੀ ਹੱਥਾਂ ਵਿੱਚ, ਉਸਨੇ ਪਰਮੇਸ਼ਰ ਦੀ ਆਗਿਆ ਰੂਪੀ ਬੜਾ ਟੇਢਾ ਜਿਹਾ ਚੱਕਰ ਧਾਰਨ ਕੀਤਾ ਹੈ, ਉਸੇ ਤਰ੍ਹਾਂ ਹੀ ਕਰਦੀ ਆਗਿਆ ਅਨੁਸਾਰ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਅਬ ਸੁਨ ਪਾਂਡਵ ਕੇਰ ਕਹਾਣੀ। ਭਾਈ ਮਰਦਾਨਾ ਜੀ ਨੂੰ ਤਥਾ ਉਹ ਸ਼ਾਹੂਕਾਰ ਨੂੰ ਸਤਿਗੁਰੂ ਕਹਿ ਰਹੇ ਹੈ, ਵੇਲੇ ਵੀ ਸ਼ਾਹੂਕਾਰ ਆ। ਹੁਣ ਪੰਜੇ ਜਿਹੜੇ ਪਾਂਡਵ ਸੀ, ਭੀਮ ਸੈਨ ਅਰਜਨ ਯੁਧਿਸ਼ਠਰ ਅਤੇ ਨਕੁਲ ਅਤੇ ਸਹਿਦੇਵ, ਇਹ ਪੰਜਾਂ ਪਾਂਡਵਾਂ ਦੀ ਵੀ ਕਹਾਣੀ ਤੂੰ ਸੁਣ ਲੈ। ਜਿਨ ਢਿੱਗ ਰਹਿਤ ਕ੍ਰਿਸ਼ਨ ਗੁਣ ਖਾਨੇ, ਇਹਨਾਂ ਦੇ ਪਾਸ ਗੁਣਾਂ ਦੇ ਖਾਣ ਕ੍ਰਿਸ਼ਨ ਭਗਵਾਨ ਜੀ ਰਹਿੰਦੇ ਸਨ। ਸਰਬ ਦਿਸ਼ਾ ਜੀਤੀ ਇੱਕ ਵਾਰੀ, ਇੱਕ ਵਾਰੀ ਉਹ ਪੰਜੇ ਪਾਂਡਵਾਂ ਨੇ ਕਹਿੰਦੇ ਸਾਰੀਆਂ ਤਰਫਾਂ ਸਾਰੇ ਪਾਸੇ ਜਿੱਤ ਪ੍ਰਾਪਤ ਕਰ ਲਈ, ਔਰ ਸਾਰੀ ਧਰਤੀ 'ਤੇ ਆਪਣੀ ਜਿੱਤ ਹਾਸਲ ਕਰ ਲਈ। ਉਹਨਾਂ ਨੇ ਰਾਜਸੂਵ ਮੱਖ ਕੀ ਨਾ ਪਾਰੀ, ਉਸ ਵੇਲੇ ਪੰਜੇ ਪਾਂਡਵਾਂ ਨੇ ਰਲ ਮਿਲ ਕੇ ਜਿਹੜਾ ਰਾਜਸੂ ਜੱਗ ਹੈ ਉਹ ਬੜਾ ਤਕੜਾ ਭਾਰੀ ਕੀਤਾ, ਜਿਹਦੇ ਵਿੱਚ ਰਾਜੇ ਆ ਕੇ ਉਹ ਸਾਰਾ ਕੁਛ ਕਰਨ ਕਰਨ ਆਗਿਆ ਅਧੀਨ ਹੋ ਕੇ। ਇੱਕ ਤਾਂ ਹਜ਼ਰ ਵੀ ਨੌਕਰ ਚਾਕਰ, ਇੱਕ ਜਿਹੜੇ ਕੋਈ ਸਾਰੇ ਧਰਤੀ ਦੇ ਰਾਜੇ ਉਹ ਆ ਕੇ ਜੱਗ ਵਿੱਚ ਆਪੋ ਆਪਣੀ ਡਿਊਟੀ ਨਿਭਾਉਣ, ਵੀ ਤੂੰ ਆਹ ਕਰਨਾ ਤੂੰ ਆਹ ਕਰਨਾ ਹੈ। ਇਸ ਤਰ੍ਹਾਂ ਕਹਿੰਦੇ ਉਹ ਰਾਜਸੂ ਜੱਗ ਬੜਾ ਤਕੜਾ ਪੰਜੇ ਪਾਂਡਵਾਂ ਨੇ ਭਾਰੀ ਕੀਤਾ। ਅਮਿਤ ਪਦਾਰਥ ਘਰ ਮਹਿ ਆਏ, ਇਸ ਕਰਕੇ ਪੰਜੇ ਪਾਂਡਵਾਂ ਦੇ ਘਰ ਦੇ ਵਿੱਚ ਮਿਣਤੀ ਤੁਰ ਤੇ ਬੇਅੰਤ ਬੇਅੰਤ ਪਦਾਰਥ ਆ ਗਏ। ਸਭ ਦਿਸ਼ ਕੇ ਨ੍ਰਿਪ ਪਾਏ ਲਗਾਏ, ਫਿਰ ਰਾਜਸੂ ਜੱਗ ਕਰਕੇ ਸਾਰੇ ਤਰਫਾਂ ਦੇ ਜਿਹੜੇ ਰਾਜੇ ਸੀ ਉਹ ਆਪਣੇ ਚਰਨੀ ਲਾ ਲਏ, ਸਾਰੇ ਰਾਜੇ ਅਧੀਨ ਕਰ ਲਏ, ਸਾਰਿਆਂ ਨੂੰ ਦਸਤਾਰਾਂ ਦਸਤੂਰਾਂ ਦੇ ਕੇ ਥਾਂ ਥਾਂ ਭੇਜਤਾ ਵੀ ਸਾਡੀ ਆਗਿਆ ਵਿੱਚ ਰਹਿਣਾ ਤੁਸਾਂ ਨੇ। ਦਰਯੋਧਨ ਕੇ ਢਿੱਗ ਇੱਕ ਕਾਲਾ, ਇੱਕ ਵਾਰੀ ਪੰਜੇ ਪਾਂਡਵਾਂ ਨੇ ਜਿਹੜਾ ਦੁਰਯੋਧਨ ਸੀ ਉਹਦੇ ਕੋਲ ਜਾ ਕੇ ਗਏ ਤਹਾਸ ਜਹ ਸਭਾ ਬਿਸਾਲਾ ਦਰੋਜਨ ਦੀ ਬੜੀ ਤਕੜੀ ਸਭਾ ਲੱਗੀ ਸੀ ਉੱਥੇ ਪੰਜੇ ਪਾਂਡਵ ਚਲੇ ਗਏ ਬੈਠ ਜੂਪ ਤਿੰਨ ਸੰਗ ਮਚਾਵਾ ਦੇਵ ਦੁਰਯੋਧਨ ਦੇ ਨਾਲ ਉਹਦੇ ਕੋਲ ਬੈਠ ਕੇ ਕਹਿੰਦੇ ਜੂਆ ਖੇਲਣਾ ਸ਼ੁਰੂ ਕਰ ਦਿੱਤਾ ਜੂਏ ਦੀ ਖੇਡ ਜੀ ਸ਼ੁਰੂ ਕਰ ਦਿੱਤੀ ਪ੍ਰਥਮ ਗਲਾਹ ਦਰਬ ਕੋ ਲਾਵਾ ਵੀ ਮਰਦਾਨੇ ਤਥਾ ਸ਼ਾਹੂਕਾਰ ਪੰਜੇ ਪਾਂਡਵਾਂ ਨੇ ਸਭ ਤੋਂ ਪਹਿਲਾਂ ਕਹਿੰਦੇ ਜਿੰਨਾ ਕੋਲ ਉਹਨਾਂ ਦੇ ਧਨ ਸੀ ਨਾ ਉਹ ਦਾ ਤੇ ਲਾ ਦਿੱਤਾ ਉਹ ਪੰਜੇ ਪਾਂਡਵਾਂ ਨੇ ਜਿੰਨਾ ਧਨ ਸੀ ਉਹ ਪਹਿਲੇ ਦਾ ਤੇ ਲਾਇਆ ਬਹੁਰ ਮਤੰਗ ਤੁਰੰਗ ਹਰਾਏ ਉਹ ਕਹਿੰਦੇ ਜਿਹੜਾ ਦਾ ਤੇ ਧਨ ਲਾਇਆ ਉਹ ਹਾਰ ਗਏ ਫਿਰ ਦੂਜੀ ਵਾਰੀ ਦਾ ਤੇ ਹਾਥੀ ਘੋੜੇ ਲਾ ਤੇ ਉਹ ਵੀ ਕਹਿੰਦੇ ਦੂਜੇ ਦਾ ਤੇ ਹਾਰ ਗਏ ਦੂਜੀ ਵਾਰੀ ਵੀ ਹਾਰ ਆ ਗਈ ਸਯੰਦਨ ਭੂਖਨ ਗ੍ਰਾਮ ਲਗਾਏ ਜਿਹੜੇ ਕੋਈ ਰਸ ਰੁਸ ਜੇ ਸੀ ਉਹ ਵੀ ਕੋਈ ਗਹਿਣੇ ਗੁਣੇ ਸੋਨੇ ਦੇ ਹੋਰ ਜਿਹੜੇ ਕੋਈ ਪਿੰਡ ਸਨ ਜਿਹਨਾਂ 'ਤੇ ਇਹਨਾਂ ਦਾ ਹੁਕਮ ਚੱਲਦਾ ਸੀ ਉਹ ਵੀ ਦਾ ਤੇ ਲਾ ਤੇ ਉਹ ਵੀ ਹਾਰ ਤੇ ਨਗਰ ਦੇਸ਼ ਸਾਗਰੋ ਜਿਤ ਵਾਵਾ ਗੱਲ ਕੀ ਵੱਡੇ ਵੱਡੇ ਜਿਹੜੇ ਨਗਰ ਨੇ ਇੱਕ ਛੋਟੇ ਪਿੰਡ ਹੁੰਦੇ ਵੱਡਾ ਨਗਰ ਹੁੰਦਾ ਉਸ ਤੋਂ ਵੱਡਾ ਸ਼ਹਿਰ ਹੁੰਦਾ ਜਿੱਥੇ ਬਾਜ਼ਾਰ ਬਜ਼ੁਰਗ ਬਣੇ ਹੋਣ ਕਹਿੰਦੇ ਆ ਜਿਹੜਾ ਜਿੰਨਾ ਨਗਰ ਹੈ ਦੇਸ਼ ਹੈ ਸਾਰਾ ਕਹਿੰਦੇ ਜੂਆ ਖੇਲਦੀਆਂ ਜਿਤਵਾ ਤਾ ਹਾਰ ਦਿੱਤਾ ਵਿਪਨ ਜਾਵਨੋ ਪੁਨ ਠਹਿਰਾਵਾ ਕਹਿੰਦੇ ਬਈ 12 ਸਾਲ ਅਸੀਂ ਜਾ ਕੇ ਜੰਗਲ ਵਿੱਚ ਰਹਾਂਗੇ ਇਹ ਕਹਿੰਦੇ ਇਸ ਤਰ੍ਹਾਂ ਕਹੇ ਉਹ ਠਹਿਰਾ ਲਿਆ ਵੀ ਜੇ ਇੱਥੋਂ ਜਿੱਤ ਜਾਵੇਂ ਹੁਣ ਵੀ ਇਹ ਦਾ ਫਿਰ 12 ਸਾਲ ਅਸੀਂ ਜਾ ਕੇ ਜੰਗਲ ਵਿੱਚ ਰਹਾਂ ਬਨਵਾਸ ਕੱਟਾਂਗੇ 13ਵੇਂ ਸਾਲ ਗੁਪਤ ਹੋ ਕੇ ਰਹਾਂਗੇ ਦਰੁਪਦ ਸੁਦਾ ਜਬ ਹੀ ਦੀ ਹਾਰੀ ਕਹਿੰਦੇ ਜਿਹੜੀ ਦਰੁਪਦ ਰਾਜੇ ਦੀ ਲੜਕੀ ਦਰੋਵਤਾ ਸੀ ਇਹ 5 ਪਾਂਡਵਾਂ ਨੂੰ ਵਿਆਹੀ ਹੋਈ ਸੀ ਕਹਿੰਦੇ ਇਹ ਦਾਤੇ ਲਾ ਕੇ ਵੀ ਹਾਰ ਦਿੱਤੀ ਮੰਦ ਮਤੀ ਹਰ ਕੇ ਉਰ ਭਾਰੀ ਜਿਹੜੇ ਦੁਰਯੋਧਨ ਹੋਣੀ ਭੈਣੀ ਮਤ ਵਾਲੇ ਸੀ ਜਦੋਂ ਸਭ ਕੁਛ ਪੰਜੇ ਪਾਂਡਵ ਹਾਰ ਗਏ ਨਾ ਜੂਏ ਵਿੱਚ ਉਹ ਦੁਰਯੋਧਨ ਆਦਿਕ ਦੇ ਸਾਥੀ ਬੜੇ ਖੁਸ਼ ਹੋਏ ਹਨ ਰਿਤੀ ਉਤਹੁਤੀ ਕੇਸ ਗਹਿਆਨੇ ਵੀ ਸ਼ਾਹੂਕਾਰਾ ਅਥਵਾ ਮਰਦਾਂ ਨੇ ਜਿਹੜੀ ਦਰੋਵਤਾ ਸੀ ਉਹਨੂੰ ਮੀਨਾ ਮੂਨਾ ਜਾ ਆਇਆ ਸੀ ਕੇਸਾਂ ਤੋਂ ਫੜ ਕੇ ਉਹਨੂੰ ਲਿਆਂਦਾ ਖਿੱਚ ਕੇ ਕਿਨਹੋ ਸ਼ਰਾਵਨ ਕੀ ਨਾ ਬਖਾਨੀ ਜਿਹੜੀ ਦਰੋਵਤਾ ਸੀ ਉਹਨੂੰ ਛਡਾਉਣ ਵਾਸਤੇ ਕਿਸੇ ਨੇ ਕੋਈ ਗੱਲ ਨਹੀਂ ਕਹੀ ਛਡਾਉਣ ਵਾਸਤੇ ਕੋਈ ਹਾਮੀ ਨਾ ਭਰ ਸਕਿਆ ਠਾਂਡੀ ਕਰਕੇ ਸਭਾ ਮਝਾਰੀ ਦੁਰਯੋਧਨ ਨੇ ਕਹਿੰਦੇ ਸਭਾ ਦੇ ਵਿੱਚ ਨੂੰ ਖੜਿਆ ਜਿਹਾ ਕਰਕੇ ਕਹਿਣ ਲੱਗੇ ਦੇਹ ਚੀਰ ਉਤਾਰੀ ਦੁਰਯੋਧਨ ਤੇ ਦੁਸ਼ਾਸਨ ਕਹਿਣ ਲੱਗੇ ਆ ਜਿਹੜੀ ਪਾਂਡਵਾਂ ਦੀ ਘਰ ਵਾਲੀ ਹੈ ਨਾ ਇਹਦੇ ਕੱਪੜੇ ਜੇ ਲਾਹ ਦਿਓ ਇਹਨੂੰ ਵੀ ਪਰਦ ਜੀ ਕਰੋ ਕਿ ਉਹ ਕਾਰਨ ਇਹਦਾ ਹੀ ਸੀ ਇਹ ਨਹੀਂ ਉਹ ਮਖੌਲ ਜਿਹਾ ਉਹਨਾਂ ਨੂੰ ਕੀਤਾ ਸੀ ਉਹ ਭਾਗਵਤ ਪੁਰਾਣ ਵਿੱਚ ਸਾਖੀ ਆਉਂਦੀ ਹੈ ਇਸ ਤਰ੍ਹਾਂ ਦਾ ਪ੍ਰਸੰਗ ਜੋ ਹੈ ਇੱਕ ਵਾਰੀ ਜਿਹੜਾ ਇਹ ਅਗਨੀ ਦੇਵਤਾ ਹੈ ਇਸ ਨੂੰ ਕਿਹਾ ਵੀ ਜਗ ਕਰਨਾ ਹੈ ਤੂੰ ਵੀ ਇਹ ਸੇਵਾ ਸੰਭਾਲ ਉਹ ਕਹਿੰਦਾ ਵੀ ਮੈਨੂੰ ਤਾਂ ਅਜੀਰਣ ਰੋਗ ਹੋਇਆ ਹੋਇਆ ਹੈ ਹਲੇ ਇਹਦਾ ਪ੍ਰਬੰਧ ਕਰੋ ਕਹਿੰਦੇ ਫਿਰ ਉਹ ਅਗਨੀ ਬਾਣ ਮਾਰ ਕੇ ਜਿਹੜਾ ਇੰਦਰ ਦਾ ਉਹ ਖੰਡ ਬਣ ਸੀ ਉਹਨੂੰ ਅੱਗ ਲਗਾਈ ਸਾੜਿਆ ਕਿਉਂਕਿ ਅਗਨੀ ਦੇਵਤੇ ਦੀ ਇੰਦਰ ਨਾਲ ਕਹਿੰਦੇ ਲੱਗਦੀ ਹੈ ਦੁਸ਼ਮਣੀ ਹੈ ਜਦੋਂ ਅੱਗ ਲਾਤੀ ਉੱਥੇ ਕਹਿੰਦੇ ਇੱਕ ਮੈਂ ਨਾਮ ਦਾ ਦੈਤ ਰਹਿੰਦਾ ਸੀ ਉਹ ਜੈਂਤ ਕਹਿੰਦਾ ਵੀ ਮੈਨੂੰ ਨਾ ਮਾਰੋ ਮੈਂ ਤੁਹਾਨੂੰ ਇਹੋ ਜਿਹੀ ਜਗ੍ਹਾ ਬਣਾ ਕੇ ਦੇਊਂਗਾ ਜਿਹੜੀ ਕਿਤੇ ਬਣਾ ਹੋਵੇ ਫਿਰ ਉਹਨੂੰ ਬਚਾ ਲਿਆ ਇਸ ਤਰ੍ਹਾਂ ਫਿਰ ਉਹਨੇ ਜਗ੍ਹਾ ਬਣਾ ਕੇ ਦਿੱਤੀ ਵੀ ਜਿੱਥੇ ਤਾਂ ਸੁੱਕੀ ਜਗ੍ਹਾ ਉੱਥੇ ਤਾਂ ਪਾਣੀ ਦਿਸੇ ਡੂੰਘਾ, ਜਿੱਥੇ ਦਰਵਾਜ਼ਾ ਸੀ ਉੱਥੇ ਕੰਧ ਦਿਸੇ, ਅਤੇ ਇਸ ਤਰ੍ਹਾਂ ਬਣਾ ਬਣੋ ਕੇ ਨਾ ਸਾਰੇ ਜਗ੍ਹਾ 'ਤੇ। ਫਿਰ ਦੁਰਯੋਧਨ ਆਦਿਕਾਂ ਨੂੰ ਸੱਦਿਆ ਅਤੇ ਉਹ ਹੁਣ ਜਦੋਂ ਆਏ ਇੱਧਰ ਨੂੰ, ਜਿਹੜੀ ਬਣਾ ਕੇ ਜਗ੍ਹਾ ਦਿੱਤੀ ਸੀ ਜਿੱਥੇ ਉਹ ਸੁੱਕੀ ਜਗ੍ਹਾ, ਉੱਥੇ ਪਾਣੀ ਦਿਸਦਾ। ਦੁਰਯੋਧਨ ਅਤੇ ਦੁਸ਼ਾਸਨ ਨੇ ਧੋਤੀ ਜੀ ਤਾਂ ਚੱਕ ਰਹੀ ਪਾਣੀ ਨਾ ਲੱਗੇ ਅਤੇ ਭੇਜ ਦੇ, ਅਤੇ ਉਹ ਹੁਣ ਸੁੱਕੀ ਜਗ੍ਹਾ ਸੀ। ਲੰਘੇ ਅੱਗੇ ਜਾ ਕੇ ਜਿੱਥੇ ਪਾਣੀ ਸੀ ਉੱਥੇ ਸੁੱਕੀ ਜਗ੍ਹਾ ਦਿਸੇ, ਉੱਥੇ ਉਹ ਧੋਤੀ ਜੀ ਹੇਠਾਂ ਸਿੱਟ ਲਈ, ਉਹ ਭਿੱਜ ਗਈ, ਗਿੱਲੀ ਜੀ ਹੋ ਗਈ। ਅੱਗੇ ਜਦੋਂ ਉਹ ਦਰਵਾਜ਼ਾ ਆਇਆ ਉੱਥੇ ਉਹ ਹੈ ਤਾਂ ਕੰਧ ਸੀ ਦਿਸੇ ਦਰਵਾਜ਼ਾ। ਉਹ ਜਦੋਂ ਗਿਆ ਸੀ ਦੁਰਯੋਧਨ ਅਤੇ ਦੁਸ਼ਾਸਨ ਉਹਦੇ ਜਾ ਕੇ ਸਿਰ ਬਚਾ, ਕੰਧ ਵਿੱਚ ਦਿਸਦਾ ਦਰਵਾਜ਼ਾ ਸੀ, ਹੈ ਸੀ ਕੰਧ, ਜਿੱਥੇ ਕੰਧ ਸੀ ਜਿੱਥੇ ਕੰਧ ਉੱਥੇ ਦਰਵਾਜ਼ਾ, ਜਿੱਥੇ ਦਰਵਾਜ਼ਾ ਉੱਥੇ ਕੰਧ ਦਿਸਦੀ ਸੀ। ਉਹ ਜਿਹੜਾ ਸਿਰ ਜਿਹਾ ਬਚਿਆ ਜਾ ਕੇ ਨਾ ਦੁਰਯੋਧਨ ਅਤੇ ਦੁਸ਼ਾਸਨ ਦਾ, ਅਤੇ ਦਰੋਸਤਾਂ ਨੇ ਮੁਕਾਬਲਾ ਕੀਤਾ, ਕਹਿੰਦੇ ਅੰਧ ਕੇ ਅੰਧ ਰਹੇ, ਵੀ ਅੰਨੇ ਦੇ ਧੀ ਪੁੱਤ ਸੀ ਅੰਨੇ ਹੀ ਰਹਿ ਗਏ, ਅੱਖਾਂ ਦੇ ਦਿਸਦਿਆਂ ਤੁਹਾਨੂੰ ਦਿਸਦਾ ਨਹੀਂ ਹੈ, ਸਿਰ ਵੱਜਦਾ ਕੰਧਾਂ ਨਾਲ। ਉਹ ਕਹਿੰਦੇ ਕੋਈ ਨਾ, ਤੂੰ ਜਿਹੜੇ ਮੁਕਾਬਲਾ ਕੀਤਾ ਨਾ ਬਦਲਾ ਲਵਾਂਗੇ। ਉਹ ਆ ਪੰਗਾ ਲਿਆ ਸੀ ਨਹੀਂ, ਅੰਧ ਕੇ ਮਸ਼ਕਰੀ ਕੀਤੀ ਸੀ ਨਾ, ਇਸ ਕਰਕੇ ਉਹ ਦੁਰਯੋਧਨ ਕਹਿੰਦਾ ਨਾ ਇਹਨੂੰ ਲਿਆਓ ਫੜੋ, ਇਹਨੂੰ ਮੇਰੇ ਸਾਹਮਣੇ ਬੇਵਰਦ ਕਰੋ, ਮੇਰੇ ਗੁਰੂਆਂ 'ਚ ਬਿਠਾਓ ਇਸ ਨੂੰ। ਲੱਗੇ ਉਤਾਰਨ ਰਹਿ ਗਏ ਹਾਰੀ। ਪਰ ਸਵੇਰੇ ਕਹਿੰਦੇ ਪਰਮੇਸ਼ ਸਾਰੇ ਪਾਸੇ ਨੇ ਬਥੇਰੇ ਕਿਹਾ ਵੀ ਮੇਰੇ ਆ ਇਹੋ ਜਿਹੇ ਬਲੀ ਐਂ ਕਰ ਦੇਣਗੇ, ਉਹ ਕਰ ਦੇਣਗੇ, ਕਹਿੰਦੇ ਕਰ ਦੇਣ ਜਿਹੜਾ ਕਰਨਾ ਹੈ, ਅਸੀਂ ਨਹੀਂ ਕੁਝ ਸਮਝਦੇ ਤੇਰੇ ਨੂੰ। ਫਿਰ ਅਖੀਰ ਕ੍ਰਿਸ਼ਨ ਭਗਵਾਨ ਨੂੰ ਲੱਗੀ ਯਾਦ ਕਰਨ ਵੀ ਮਹਾਰਾਜ ਤੁਸੀਂ ਮੇਰੀ ਇੱਜ਼ਤ ਅਵਰੋਹ ਰੱਖੋ, ਇਸ ਕਰਕੇ ਉਹ ਜਿਹੜੇ ਕੱਪੜੇ ਜੇ ਸਾੜੀ ਜੀ ਪਾਈ ਸੀ ਉਹ ਉੱਥੋਂ ਲਾਉਣ ਲੱਗ ਪਏ। ਆਦਿਕ ਲੱਖ ਹੈ ਨਾ ਸਾਰੀ ਕੀ ਜਨ ਨਾਰੀ, ਕਹਿੰਦੇ ਜਾਣ ਨਹੀਂ ਸਕਦੇ ਵੀ ਸਾੜੀਆਂ ਦੀ ਇਸਤਰੀ ਧੋਤੀਆਂ ਦੀ ਇਸਤਰੀ ਬਣੀ ਹੋਈ ਹੈ। ਸਭਾ ਵਿਖੇ ਅੰਬਰ ਅੰਬਾਰੂ, ਜਿਹੜੀ ਦੁਰਯੋਧਨ ਦੀ ਸਭਾ ਲੱਗੀ ਸੀ ਉਹਦੇ ਕੱਪੜਿਆਂ ਦੇ ਸਾੜੀਆਂ ਦੇ ਢੇਰ ਜੇ ਲੱਗ ਗਏ ਹਨ। ਲੱਗਿਓ ਮਹਾਨਹਿ ਪਾਇਤ ਪਾਰ, ਇੰਨਾ ਵੱਡਾ ਢੇਰ ਲੱਗਿਆ ਜਿਹਦਾ ਕੋਈ ਹੱਦ ਬੰਨਾ ਨਹੀਂ ਪਾਇਆ ਜਾਂਦਾ ਹੈ। ਦੁਤੀਏ ਦਿਸ਼ਾ ਕੇ ਨਰ ਨਾ ਦਿਸਾਏ, ਇੰਨੇ ਕੱਪੜੇ ਉਹ ਕਹਿੰਦੇ ਸਾੜੀਆਂ ਦੇ ਢੇਰ ਜੇ ਲੱਗ ਗਏ, ਦੂਜੇ ਪਾਸੇ ਜਿਹੜੇ ਮਨੁੱਖ ਖੜੋਤੇ ਦਿਸ ਨਹੀਂ ਰਹੇ। ਆਸ ਰੱਖਿਆ ਕੀਨੀ ਜਗ ਸਾਏ, ਜਗਤ ਦੇ ਮਾਲਕ ਜਿਹੜੇ ਭਗਵਾਨ ਕ੍ਰਿਸ਼ਨ ਜੀ, ਇਸ ਤਰ੍ਹਾਂ ਉਹ ਕਹਿੰਦੇ ਦ੍ਰੋਪਦੀ ਦਸਤਾ ਕੀਤੀ ਉਹਨੂੰ ਬੇਪੜਦ ਨਹੀਂ ਹੋਣ ਦਿੱਤਾ। ਬਹਰੋ ਗਮ ਨੇ ਬਿਪਨ ਮਜਾਰਾ, ਫਿਰ ਉਹ ਜੂਆ ਖੇਲਣ ਕਰਕੇ ਕਹਿੰਦੇ ਫਿਰ ਪੰਜੇ ਪਾਂਡਵ ਦ੍ਰੋਪਦੀ ਦੇ ਸਹਿਤ ਵਿਚਾਰੇ 12 ਸਾਲ ਦਾ ਬਨਵਾਸ ਕੱਟਣ ਵਾਸਤੇ ਜੰਗਲ ਵਿੱਚ ਚਲੇ ਗਏ। ਰਹੇ ਤਹਾਂ ਸਹਿ ਕਸ਼ਟ ਅਪਾਰਾ, ਜੰਗਲਾਂ ਵਿੱਚ ਰਹਿ ਕੇ ਬੜੇ ਭਾਰੇ ਬੇਅੰਤ ਉਹਨਾਂ ਨੇ ਦੁੱਖ ਸਾਰੇ, ਭੁੱਖੇ ਧਿਆਏ ਮਰੇ, ਦਸ ਸੰਮਤ ਫਿਰਤ ਬਿਤਾਏ। ਇਸ ਤਰ੍ਹਾਂ ਵਿਚਾਰਿਆਂ ਨੇ ਉਹ ਜੂਆ ਖੇਲਣਾ ਕਰਕੇ ਅਜਬ ਪਿਆ, ਕਹਿੰਦੇ 12 ਸਾਲ ਜੰਗਲਾਂ ਵਿੱਚ ਭਟਕਦਿਆਂ ਨੇ ਵਿਚਾਰਿਆਂ ਨੇ ਲੰਘਾਏ ਬਿਤਾਏ। ਤ੍ਰੋਦਸਵੇਂ ਦੁਰਨੋ ਠਹਿਰਾਏ, ਇਸ ਤਰ੍ਹਾਂ ਕਹਿੰਦੇ ਵੀ 13ਵੇਂ ਸਾਲ ਅਸੀਂ ਲੋਕੇ ਰਹਾਂਗੇ, ਇਹ ਠਹਿਰਾਇਆ ਸੀ, ਇਹ ਨੀਅਤ ਕੀਤਾ ਸੀ, ਇਹ ਵੀ ਦਾਤੇ ਲਾਇਆ ਸੀ ਪਹਿਲਾਂ ਵੀ 12 ਸਾਲ ਜੰਗਲ ਕੱਟਾਂਗੇ, ਜੇ ਪਤਾ ਲੱਗ ਜੇ 12 ਸਾਲ ਵਿੱਚ ਵੀ ਇਹ ਪੰਜੇ ਪਾਂਡਵ ਇੱਥੇ ਰਹਿੰਦੇ, 12 ਸਾਲ ਦਾ ਫੇਰ ਬਨੋਬਾਸ ਕੱਟਣਾ ਪਊਗਾ। ਜੇ ਫੇਰ ਪਤਾ ਲੱਗ ਜੇ ਵੀ ਇੱਥੇ ਰਹਿੰਦੇ ਫੇਰ 12 ਸਾਲ ਰਹਿਣਾ, ਇਸ ਕਰਕੇ 12 ਸਾਲ ਕੱਟ ਕੇ 13ਵੇਂ ਸਾਲ 1 ਸਾਲ ਲੁੱਕ ਕੇ ਰਹਿਣਾ ਪਊ। ਜੇ ਉਹਦੇ ਵਿੱਚ ਪਤਾ ਲੱਗ ਗਿਆ ਨਾ 13ਵੇਂ ਸਾਲ ਵਿੱਚ ਫੇਰ ਵੀ ਜੱਬ ਪਊਗਾ। ਇਸ ਤਰ੍ਹਾਂ ਕਹਿੰਦੇ ਉਹ ਠਹਿਰਾਇਆ ਸੀ, ਨੀਅਤ ਕੀਤਾ ਸੀ ਵੀ 13ਵੇਂ ਸਾਲ ਤੁਸੀਂ ਲੋਕੇ ਰਹਿਣਾ ਹੈ, ਫਿਰ ਤਾਂ ਤੁਹਾਡਾ ਬਨੋ ਸਾਲ ਦਾ ਸਮਾਂ ਪੂਰਾ ਹੋ ਜਾਓ, ਨਹੀਂ ਤਾਂ ਫਿਰ 12 ਸਾਲ ਸਮਾਂ ਜੰਗਲ ਵਿੱਚ ਰਹਿਣਾ, 13ਵੇਂ ਸਾਲ ਫਿਰ ਲੁੱਕ ਕੇ ਰਹਿਣਾ, ਕਿਉਂ ਨੀਯਤ ਕੀਤਾ ਹੋਇਆ ਸੀ। ਉਤੋ ਬਰਾਠ ਮਦਰ ਅਵਨੀਪਾ, ਪੰਜਾਬ ਦੇ ਵਿੱਚ ਕਹਿੰਦੇ ਇੱਕ ਬਰਾਠ ਨਾਮ ਦਾ ਰਾਜਾ ਹੈ ਸੀ, ਕੋਈ ਤਾਂ ਜਿਹੜਾ ਕਿਸ਼ਨਪੁਰੇ ਕੋਲ ਤਿਹਾੜਾ ਇਹਨੂੰ ਕਹਿ ਦਿੰਦੇ ਹਨ, ਉਂਝੇ ਭਕੌਰ ਪਿੰਡ ਜਿਹੜਾ ਇੱਥੇ ਕ੍ਰਿਸ਼ਕ ਦਾ ਜਿੱਥੇ ਮਾਰਿਆ ਸੀ ਨਾ ਭੀਮ ਸੈਨ ਨੇ, ਉੱਥੇ ਉਹ ਜਿਹੜੀ ਨਿਸ਼ਾਨ ਜੀ ਜਗ੍ਹਾ ਜੀ ਬਣੀ ਹੋਈ ਹੈ ਭਗੌਰ ਪਿੰਡ ਵਿੱਚ, ਅਤੇ ਉਹ ਮਰੋਹਰ ਨਾਮ ਦਾ ਉਹ ਜ਼ਿਲ੍ਹਾ ਜਿਹਾ ਹੈ, ਇੱਥੇ ਇਸ ਤਰ੍ਹਾਂ ਉਹ ਨਿਸ਼ਾਨ ਜੀ ਦੇ ਜਿਹੜੇ ਕੋਈ ਅਕ੍ਰਿਸ਼ਕ ਅਦਾਰੇ ਦੇ ਦਿੱਸ ਰਹੇ ਹੈ। ਆਮ ਬਈ ਇੱਥੇ ਤਿਹਾੜੀ ਇੱਥੇ ਵਿਰਾਟ ਰਾਜ ਰਹਿੰਦਾ ਸੀ ਕਿਹਾ ਜਾਂਦਾ ਹੈ। ਰੋਹ ਵਿਚਾਰ ਜਿਉਂ ਜਿਹੜਾ ਪੰਜਾਬ ਦਾ ਰਾਜਾ ਸੀ ਉਹ ਵਿਰਾਟ ਰਾਜਾ ਜਿਹਦਾ ਵਿਰਾਟ ਨਾਮ ਹੈ ਸੀ। ਪਹੁੰਚੇ ਤੇ ਕੇ ਜਾਏ ਸਮੀਪਾ, ਉਹਦੇ ਵਿਰਾਟ ਰਾਜੇ ਦੇ ਕੋਲ ਜਾ ਪਹੁੰਚੇ ਪੰਜੇ ਪਾਂਡਵ ਦਰੋਪਦੀ ਸਹਿਤ, ਧਰਮਜ ਚੌਪਰ ਕੇਰ ਖਿਡਾਵਾ, 13ਵੇਂ ਸਾਲ ਵਿੱਚ ਲੁੱਕ ਕੇ ਰਹਿਣਾ ਸੀ, ਜਿਸ ਕਰਕੇ ਆਪਣੇ ਆਪ ਨੂੰ ਲੁਕਾਉਣ ਵਾਸਤੇ ਇਹਨਾਂ ਨੇ ਕਹਿੰਦੇ ਆਹ ਕੁਝ ਕਰਿਆ। ਜਿਹੜਾ ਧਰਮ ਚ ਕੀ ਰਜਿਸਟਰ ਸੀ ਨਾ ਵੱਡਾ, ਉਹ ਤਾਂ ਵਿਰਾਟ ਰਾਜੇ ਕੋਲ ਕਹਿੰਦੇ ਚੌਪੜ ਖੜਾਉਣ ਵਾਲਾ ਖੜਾਵਾ ਬਣ ਕੇ ਰਹਿਣ ਲੱਗ ਪਿਆ। ਕੰਕ ਨਾਮ ਆਪਣਾ ਧਰ ਵਾਵਾ, ਰਜਿਸਟਰ ਨਾਮ ਆਪਣਾ ਬਦਲ ਕੇ ਤੇ ਆਪਣਾ ਨਾਮ ਕਹਿੰਦੇ ਇਸਨੇ ਕੰਕ ਰਖਵਾ ਲਿਆ। ਭੀਮ ਰਸੋਈਆ ਬੱਲਭ ਨਾਮੋ, ਜਿਹੜਾ ਭੀਮ ਸੀ ਇਹ ਵਿਰਾਟ ਰਾਜੇ ਦਾ ਰਸੋਈਆ ਬਣ ਕੇ ਲੈਣ ਲੱਗਿਆ, ਨਾਮ ਬਦਲ ਕੇ ਆਪਣਾ ਬੱਲਭ ਰਖਾ ਲਿਆ। ਭੋਜਨ ਕਰਨ ਕੀਨ ਸਭ ਕੰਮ, ਜਿਵੇਂ ਰਾਜੇ ਦਾ ਕਹਿੰਦੇ ਉਹ ਭੋਜਨ ਰਸੋਈ ਤਿਆਰ ਕਰਨੀ ਨੂੰ ਖੋਣਾ, ਕਿਉਂ ਕਹਿੰਦੇ ਭੀਮ ਸਿੰਘ ਰਸੋਈਆ ਬਣ ਕੇ ਭੋਜਨ ਬਣਾਉਣ ਦਾ ਕੰਮ ਕਰਨ ਲੱਗਿਆ। ਸ਼ਸਤਰ ਅਸ਼ਤਰ ਧਰ ਬਾਹਰ ਸਭ ਹੀ, ਸੈਨ ਨੇ ਕਹਿੰਦੇ ਵਿਰਾਟ ਰਾਜੇ ਦੇ ਆਉਣ ਤੋਂ ਪਹਿਲਾਂ ਜਿਹੜੇ ਸ਼ਸਤਰ ਤੇ ਅਸਤਰ ਜੀ ਕਹਿੰਦੇ ਉਹ ਸ਼ਹਿਰ ਤੋਂ ਬਾਹਰ ਬਾਹਰ ਹੀ ਸਾਰੇ ਇੱਕ ਸੁੱਕਾ ਹੋਇਆ ਪਿੱਪੜ ਜਿਹਾ ਸੀ ਉਹਦੇ ਵਿੱਚ ਕਹਿੰਦੇ ਰੱਖ ਕੇ ਆਏ ਸਨ। ਭਾਵ ਹੰਡੜਾ ਅਰਜਨ ਤਬ ਹੀ, ਉਹ ਕਹਿੰਦੇ ਜਿਹੜਾ ਅਰਜਨ ਸੀ ਉਹ ਕਹਿੰਦੇ ਹਿੰਜੜਾ ਬਣ ਗਿਆ ਖੁਸਰਾ ਬਣ ਗਿਆ। ਉਤਰਾ ਹੁਤੀ ਬਰਾਠ ਕੁਮਾਰੀ, ਜਿਹੜਾ ਬਰਾਠ ਰਾਜਾ ਦੀ ਲੜਕੀ ਜਿਹਦਾ ਨਾਮ ਸੀ ਉਤਰਾ, ਲੱਗੇ ਉਹ ਸਿਖਾਵਨ ਤੇ ਨ੍ਰਿਤਕਾਰੀ, ਜਿਹੜਾ ਅਰਜਨ ਨਾ ਖੁਸਰਾ ਬਣ ਕੇ ਉਹਨੂੰ ਨ੍ਰਿਤਕਾਰੀ ਸਿਖਾਉਣ ਲੱਗ ਪਿਆ, ਨੱਚਣਾ ਟੱਪਣਾ ਸਿਖਾਉਣ ਲੱਗ ਪਿਆ। ਬਾਜ ਪਾਲ ਕੋ ਬੇਖ ਬਣਾਈ, ਇਸੇ ਤਰ੍ਹਾਂ ਜਿਹੜਾ ਉਹ ਨਕਲ ਸੀ ਕਹਿੰਦੇ ਉਹਨੇ ਆਪਣਾ ਜਿਹੜਾ ਬਾਜਪਾਲ ਹੈ ਜਿਵੇਂ ਘੋੜਿਆਂ ਦਾ ਸਲੋਤਰੀ ਹੁੰਦਾ ਹੈ, ਇਸ ਤਰ੍ਹਾਂ ਘੋੜਿਆਂ ਦੀ ਪਾਲਣਾ ਪੋਸਣਾ ਕਰਨ ਵਾਲਾ ਭੇਖ ਜਾਂ ਸਲੋਤਰੀ ਜਿਹਾ ਬਣ ਗਿਆ ਹੈ। ਰਹੇ ਉਹ ਨਕੁਲ ਨਿਪ ਕੇ ਢਿੱਗ ਜਾਈ, ਕਹਿੰਦੇ ਜਿਹੜਾ ਨਕਲ ਸੀ ਨਾ ਉਹ ਰਾਜੇ ਦੇ ਕੋਲ ਸਲੋਤਰੀ ਬਣ ਕੇ ਰਹਿਣ ਲੱਗ ਪਿਆ। ਭਾ ਗੋਪਾਲ ਤਬ ਹੈ ਸਹਿਦੇਵਾ, ਪੰਜਵਾਂ ਜਿਹੜਾ ਸਹਿਦੇਵ ਸੀ ਇਹ ਪਾਂਡਵਾਂ ਦਾ ਭਰਾ, ਉਹ ਗਊਆਂ ਦਾ ਚੜਾਵਾ ਬਣ ਕੇ ਉਹ ਬਾਗੀ ਬਣ ਕੇ ਰਹਿਣ ਲੱਗ ਪਿਆ। ਦੁਰਗਾ ਰਹੇ ਨ ਕੋ ਲਖ ਪੇਵਾ, ਵਿਰਾਟ ਰਾਜੇ ਦੀ ਰਾਜਧਾਨੀ ਵਿੱਚ ਕਹਿੰਦੇ ਲੁੱਕ ਕੇ ਰਹੇ, ਕੋਈ ਨੀ ਕੋਈ ਭੇਦ ਜਾਣਦਾ ਵੀ ਇਹ ਪੰਜੋ ਪਾਂਡੋ ਰਹਿ ਰਹੇ ਇਸ ਰੂਪ ਵਿੱਚ। ਦੋਹਰਾ ਦਰੁਪਦ ਸੁਤਾ ਹੋਏ ਸਯੰਦਰੀ, ਕਹਿੰਦੇ ਜਿਹੜੀ ਦਰੁਪਦ ਰਾਜੇ ਦੀ ਲੜਕੀ ਆ ਦਰੋਪਦੀ ਸੀ ਉਹ ਸਯੰਦਰੀ ਹੋ ਕੇ ਦਾਸੀ ਜਾਂ ਨੈਣ ਬਣ ਕੇ ਨ੍ਰਿਪਤ ਨਾਰ ਢਿੱਗ ਜਾਏ, ਜਿਹੜੀ ਰਾਜੇ ਦੀ ਕਹਿੰਦੇ ਘਰ ਵਾਲੀ ਉਹਦੇ ਕੋਲ ਜਾ ਕੇ ਸੇਵ ਕਰਨ ਪਰ ਸੋ ਰਹੀ, ਉਹ ਕਹਿੰਦੇ ਰਾਜੇ ਦੀ ਰਾਣੀ ਦੀ ਸੇਵਾ ਕਰਨ ਦੇ ਉੱਪਰ ਕਹਿੰਦੇ ਨੀਯਤ ਹੋ ਰਹੀ ਹੈ, ਨੈਣ ਜੀ ਬਣ ਕੇ ਉਹਦੇ ਕੱਪੜੇ ਕੁਪੜੇ ਜੇ ਧੋਂਦੀ ਹੈ, ਇਸੇ ਤਰ੍ਹਾਂ ਉਹਦੀ ਮੁੱਠੀ ਚਾਪੀ ਜੀ ਕਰਦੀ ਹੈ, ਸਭ ਕੁਝ ਜਿਵੇਂ ਨੈਣ ਕਰਦੀ ਉਹ ਕਰਨ ਲੱਗ ਪਈ ਏ ਦਰੋਪਤਾ ਨੈਣ ਬਣ ਕੇ ਜਿਹ ਤਨ ਰੁਚਰ ਸੁਹਾਏ ਜਿਹੜਾ ਕਹਿੰਦੇ ਸਰੀਰ ਬੜਾ ਸੋਹਣਾ ਸੋਭਨੀਕ ਹੈ ਚੌਪਈ ਨਾਗਨ ਸਮ ਲਟਕੀ ਲਟ ਜਾ ਕੀ ਆ ਕਵੀ ਜੀ ਉਹ ਦਰੋਪਦੀ ਦੀ ਕੁਛ ਸੁੰਦਰਤਾ ਕਥਨ ਕਰ ਰਹੇ ਹੈ ਸਪਨੀ ਦੇ ਸਮਾਨ ਜੀ ਦੀ ਕਹਿੰਦੇ ਉਹ ਜਿਹੜੀ ਗੁਤਨੀ ਜੀ ਪਿੱਛੇ ਲਟਕ ਰਹੀ ਹੈ ਜਾਂ ਲਿਟਾਂ ਲਮਕ ਰਹੀਆਂ ਹਨ ਮਦਨ ਧਨ ਮਦਨ ਧਨਕ ਭ੍ਰਿਕਟੀ ਸੁੱਠ ਬਾਂਕੀ ਜਿਹੜੇ ਮਕਾਮ ਦਾ ਧਨਕ ਹੋਵੇ ਉਹ ਫੁੱਲਾਂ ਦਾ ਹੀ ਹੈ ਧਨਕ ਮਨ ਫੁੱਲ ਹੀ ਧਨਕ ਹੈ ਕਾਮ ਦੇ ਅਤੇ ਇਸ ਤਰ੍ਹਾਂ ਕਹਿੰਦੇ ਜਿਵੇਂ ਵਿਰੰਦਾ ਤਖਤ ਹੁੰਦਾ ਜਿਹੜੀਆਂ ਪ੍ਰਕਟੇ ਹੈ ਉਹ ਚਿੰਬਲੀਆਂ ਜਿਹੀਆਂ ਬੜੀਆਂ ਸੁੰਦਰ ਤੇ ਟੇਡੀਆਂ ਹਨ ਕੁੰਦ ਰਦਨ ਬਦਨ ਸੰਸ ਰਾਂਕਾ ਮਰਤਵਾਨ ਦੇ ਫੁੱਲ ਵਰਗੇ ਦੰਦ ਹੈ ਚੂਰਨਵਾਸੀ ਦੇ ਚੰਦਰਮਾ ਵਰਗਾ ਮੁੱਖ ਹੈ ਉਧਰ ਸੋ ਤਿਰਵਲ ਮਨੋਹਰ ਜਾਂਕਾ ਇਹਦਾ ਪੇਟ ਕਹਿੰਦੇ ਬੜਾ ਸੁੰਦਰ ਹੈ ਤਿੰਨ ਬਲ ਤਿੰਨ ਲਕੀਰਾਂ ਜਿਹੀਆਂ ਪੈ ਰਹੀਆਂ ਹਨ ਰਤ ਰਤੀਕ ਹੋਵੇ ਜਿਹ ਦਿੱਤ ਦੇਖੀ ਦਰੋਪਤਾ ਨੂੰ ਕਹਿੰਦੇ ਦੇਖ ਕੇ ਜਿਹੜੀ ਕਾਮਦੇਵ ਵਾਲੇ ਘਰ ਵਾਲੀ ਰਤੀ ਹੈ ਉਹਦੀ ਵੀ ਸੋਭਾ ਕਹਿੰਦੇ ਰਤੀ ਜਿੰਨੀ ਹੁੰਦੀ ਹੈ ਮੈਂ ਤੁਛ ਹੁੰਦੀ ਹੈ ਤੀਛਨ ਬਾਣ ਕਟਾਸ਼ ਵਸੇਖੀ ਤਿੱਖਾ ਬਾਣ ਹੁੰਦਾ ਇਸ ਤਰ੍ਹਾਂ ਉਹਦੀ ਜਿਹੜੀ ਤੱਕਣੀ ਹੈ ਉਹ ਇਹ ਕਹਿੰਦੇ ਤਿਕਸ਼ੀ ਤੀਤ ਵਾਂਗ ਹੈ ਕੁਚਾ ਬਣੇ ਜੁਗ ਕਾਮ ਨਗਾਰੇ ਅਸਤਨ ਜੇ ਹਨ ਵਿਓ ਬਣ ਰਹੇ ਜਿਵੇਂ ਕੋਈ ਕਾਮ ਦੇ ਨਗਾਰੇ ਧੌਂਸੇ ਹੋਵਣ ਸਭ ਜਗ ਜੀਤ ਉਲਟ ਜਨ ਡਾਰੇ ਸਾਰੇ ਸੰਸਾਰ ਨੂੰ ਜਿੱਤ ਕੇ ਹੁਣ ਮੂਧੇ ਜੇ ਕਰਕੇ ਰੱਖੇ ਹੋਏ ਹਨ ਦੀਪ ਸਿਖਾਸੀ ਕੋਕਲ ਬੈਨੀ ਇਸੇ ਤਰ੍ਹਾਂ ਜਿਵੇਂ ਕਹਿੰਦੇ ਦੀਵੇ ਦੀ ਲਾਟ ਹੁੰਦੀ ਹੈ ਇਸ ਤਰ੍ਹਾਂ ਦੀ ਉਹਦੀ ਸੋਭਾ ਸੀ ਦ੍ਰੋਪਦੀ ਦੀ ਕੋਲ ਵਰਗੇ ਬੋਲ ਸਨ ਗਜ ਗਾਮਨ ਮ੍ਰਿਗ ਸਾਵਕ ਨੈਨੀ ਇਸ ਤਰ੍ਹਾਂ ਜਿਵੇਂ ਹਾਥੀ ਤੁਰਦਾ ਹੁੰਦਾ ਇਸ ਤਰ੍ਹਾਂ ਉਹਦੀ ਤੁਰ ਹੈ ਹਰਨ ਦੇ ਬੱਚੇ ਦੇ ਜਿਵੇਂ ਨੇਤਰ ਹੁੰਦੇ ਇਸ ਤਰ੍ਹਾਂ ਦੇ ਉਹਦੇ ਨੇਤਰ ਸਨ ਸੁੰਦਰ ਚਮਨ ਭਰਮਰੀ ਨਾਭ ਗੰਭੀਰਾ ਜਿਹੜੇ ਧੁਨੀ ਵਾਲਾ ਤਾਂ ਬੜਾ ਡੂੰਘਾ ਜਾ ਜਿਵੇਂ ਕਹਿੰਦੇ ਜਮਨਾ ਵਿੱਚ ਘੁੰਮਣ ਕੇਰੀ ਪੈਂਦੀ ਇਸ ਤਰ੍ਹਾਂ ਉਹ ਧੁਨੀ ਵਾਲਾ ਸਥਾਨ ਹੈ ਨਖਨ ਬਲੋਕਤ ਲਾਜਤ ਹੀਰਾ ਉਹਦੇ ਨਾਹਾਂ ਨੂੰ ਵੇਖ ਕੇ ਤਾਂ ਹੀਰਾ ਵੀ ਸ਼ਰਮਾਂਦਾ ਸੀ ਵੀ ਇੰਨਾ ਸੁੰਦਰ ਮੈਂ ਵੀ ਹੈ ਨਹੀਂ ਹਾਂ ਦੋਹਰਾ ਬਹਰ ਗਰੀਬ ਕੀ ਰੁਚਰਤਾ ਜਿਹੜੀ ਕੋਈ ਉਹ ਦਰੋਪਤਾ ਦੀ ਗਰਬ ਉਹਦੀ ਜਿਹੜੀ ਸੁੰਦਰਤਾ ਹੀ ਹੋਵੇ ਮਨ ਹੋ ਉਤਾਈ ਪਾਏ ਜਿਵੇਂ ਅੱਗ ਦੀ ਜਿਹੜੀ ਲਾਟ ਹੈ ਤੁਹਾਨੂੰ ਉੱਠ ਰਹੀ ਹੋਵੇ ਚਿਬਕ ਸਿਆਮਤਾ ਰਾਹ ਜਨ ਠੋਡੀ ਦੇ ਵਿੱਚੋਂ ਕਾਲੀ ਜੀ ਬਿੰਦੀ ਉਹਦੀ ਕਾਲ ਖਤਾਇਆ ਜਾਣੀ ਜਿਹੜਾ ਰਾਹੂ ਹੈ ਦੁਰਿਓ ਸਸੀ ਮੈਂ ਆਏ ਚੰਦਰਮਾ ਦੇ ਬੁੱਕਾ ਦੇ ਵਿੱਚ ਆ ਕੇ ਲੁਕ ਗਿਆ ਹੋਵੇ ਬਹਿ ਗਿਆ ਹੋਵੇ ਲੁਕ ਇਸ ਤਰ੍ਹਾਂ ਕਾਲੀ ਜੀ ਬਿੰਦੀ ਦੀ ਸੁੰਦਰਤਾ ਹੈ ਚੌਪਈ ਜਿਹ ਆ ਗਏ ਦਾਸੀ ਬਹੁ ਹੋਵਤ ਜਿਸ ਕਹਿੰਦੇ ਦਰੋਪਤਾ ਦੇ ਅੱਗੇ ਪਹਿਲਾਂ ਬੜੀਆਂ ਦਾਸੀ ਸੇਵਾ ਕਰਨ ਵਾਲੀਆਂ ਹੁੰਦੀਆਂ ਸਨ ਸੇਵਹਿ ਕਰ ਬੰਦੇ ਮੁਖ ਜੋਬਤ ਨਾਲ ਸੇਵਾ ਕਰਦੀਆਂ ਉਹ ਦਰੋਪਤਾ ਦੇ ਮੂੰਹ ਵਲੀ ਧੱਕਦੀਆਂ ਰਹਿੰਦੀਆਂ ਸਨ ਸੋ ਵਿਰਾਟ ਨਿਰਪਕੀ ਰਜਧਾਨੀ ਵੇਖ ਲੋ ਪੰਜੇ ਪਾਂਡਵਾਂ ਦੇ ਜੂਆ ਖੇਲਣ ਕਰਕੇ ਉਧਰ ਦਰੋਪਤਾ ਨੇ ਦੁਰਯੋਧਨ ਨੂੰ ਮਖੌਲ ਜੱਟ ਚਰਜਾ ਕੀ ਅੰਧ ਕੇ ਅੰਧ ਕੀ ਰਹੇ ਕਹਿੰਦੇ ਅੱਜ ਉਹ ਪੁਆੜਾ ਪੈ ਗਿਆ ਵਿਰਾਟ ਰਾਜੇ ਦੀ ਜਿਹੜੀ ਲੜਕੀ ਹੈ ਰਾਜਧਾਨੀ ਹੈ ਬਨ ਸਯੰਦਰੀ ਵੇਖ ਦੁਰਾਨੀ ਆਪਣਾ ਲਵਾਸ ਜਾ ਭੇਖ ਜਾ ਲੁਕਾਇਆ ਹੋਇਆ ਤੇ ਦਾਸੀ ਬਣ ਕੇ ਨੈਣ ਬਣ ਕੇ ਰਹਿ ਰਹੀ ਉਹਨਾਂ ਦੇ ਰਾਜਧਾਨੀ ਵਿੱਚ ਉਹਨਾਂ ਦੇ ਘਰ ਵਿੱਚ ਰਹਿਤ ਦ੍ਰੋਪਦੀ ਬੈਨ ਉਚਾਰੇ ਇਸ ਤਰ੍ਹਾਂ ਕਹਿੰਦੇ ਵਿਰਾਟ ਰਾਜੇ ਦੀ ਰਾਜਧਾਨੀ ਉਹਨਾਂ ਘਰ ਵਿੱਚ ਰਹਿੰਦੇ ਆ। ਦ੍ਰੋਪਦੀ ਨੇ ਉਹ ਬਚਨ ਪਹਿਲਾਂ ਕਹੇ ਹੈ, ਗੰਧਰਵ ਮੋਹ ਪੰਚ ਰਖਵਾਰੇ, ਜਿਹੜੇ ਪੰਜ ਗੰਧਰਵ ਹੈ ਨਾ ਵੀਰ ਹੈ ਮੇਰੇ ਰੱਖਿਆ ਕਰਨ ਵਾਲੇ ਹੈ। ਕਾਮ ਦ੍ਰਿਸ਼ਟ ਮੋਕੋ ਜੋ ਦੇਖੇ, ਜਿਹੜਾ ਵੀ ਮਨੁੱਖ ਮੈਨੂੰ ਮਾੜੀ ਨਿਗਾਹ ਨਾਲ ਧੱਕਣਾ ਕਰੇਗਾ ਨਾ, ਮ੍ਰਿਤਕ ਕਰਤ ਸੋ ਭਲੀ ਵਿਸੇਖੇ, ਕਹਿੰਦੇ ਚੰਗੀ ਤਰ੍ਹਾਂ ਨੂੰ ਕਹਿੰਦੇ ਮੁਰਦੇ ਕਰਨ ਦੇ ਮਾਰ ਹੀ ਦਿੰਦੇ ਉਹ ਪੰਜੇ ਜਿਹੜੇ ਬਲੀ ਹੈ। ਸਭਨ ਸੁਣਾਏ ਦੀਨ ਅਸਬਾਨੀ, ਸਾਰਿਆਂ ਨੂੰ ਕਹਿੰਦੇ ਇਸ ਤਰ੍ਹਾਂ ਦੀ ਗੱਲ ਕਹਿ ਕੇ ਉਹਨੇ ਸੁਣਾ ਦਿੱਤੀ ਸੀ। ਸੇਵ ਕਰਨ ਰਾਣੀ ਕੀ ਠਾਨੀ, ਨੈਣ ਬਣ ਕੇ ਜਿਹੜੀ ਦਰੋਹਤ ਹੈ ਰਾਣੀ ਦੀ ਸੇਵਾ ਜੀ ਕਰਦੀ ਹੈ। ਕਿਤਕ ਦਿਵਸ ਜਬ ਰਹਿਤ ਬਿਤਾਏ, ਇਸ ਤਰ੍ਹਾਂ ਵੀ ਸ਼ਾਹੂਕਾਰ ਆ ਪੰਜੇ ਪਾਂਡਵਾਂ ਉਹਦੀ ਉਹਨਾਂ ਦੀ ਪਤਨੀ ਦਰੋਪਦਾ ਨੇ ਨੈਣ ਬਣ ਕੇ ਜਦੋਂ ਕੁਝ ਕੁ ਦਿਨ ਉਹਨਾਂ ਦੀ ਰਾਜਧਾਨੀ ਘਰ ਵਿੱਚ ਬਤੀਤ ਕੀਤੇ, ਛਪੇ ਰਹੇ ਕਿਨ ਜਾਣ ਨਾ ਪਾਏ, ਛਪੇ ਰਹੇ ਕਿਸੇ ਨੇ ਜਾਣਨਾ ਨਾ ਪਾਇਆ ਪਤਾ ਨਾ ਲੱਗਿਆ। ਤੋ ਭਰਾਤ ਇੱਕ ਰਾਣੀ ਕੇਰਾ, ਰਾਏ ਕਹਿੰਦੇ ਦੁਰਯੋਧਨ ਦੀ ਵਿਰਾਟ ਰਾਜੇ ਦੀ ਰਾਣੀ ਸੀ ਉਹਦਾ ਇੱਕ ਭਰਾ ਹੈ ਸੀ, ਕ੍ਰੀਚਕ ਆਖਿਆ ਬਲੀ ਬਡੇਰਾ, ਨਾਮ ਸੀ ਕ੍ਰੀਚਕ, ਬਹੁਤ ਤਕੜਾ ਵੱਡਾ ਬਲੀ ਸੀ ਉਹ ਕ੍ਰੀਚਕ। ਸਹਿਜ ਸੁਭਾਏ ਸੁਸਾ ਢੇਗਾਵਾ, ਸੁਭਾਅ ਇੱਕ ਦਿਨ ਕਹਿੰਦੇ ਆਪਣੀ ਭੈਣ ਕੋਲ ਚੱਲ ਕੇ ਆ ਪਹੁੰਚਿਆ। ਦ੍ਰੁਪਦ ਸੁਤਾ ਕੋ ਭਿਖ ਬਿਰ ਮਾਵਾ, ਜਿਹੜੀ ਦਰੋਪਦ ਹੈ ਇਹਨੂੰ ਵੇਖ ਕਰਕੇ ਉਹ ਭਰਮ ਗਿਆ। ਦਸ ਸਹੰਸਰ ਗਜ ਬਲ ਜਿਸ ਮਾਹੀ, ਇਸ ਕ੍ਰੀਚਕ ਦੇ ਵਿੱਚ ਕਹਿੰਦੇ 10,000 ਹਾਥੀਆਂ ਜਿੰਨਾ ਬਲ ਹੈ ਸੀ, ਬੜਾ ਤਕੜਾ ਹੈ ਸੀ। ਇਸ ਤਰ੍ਹਾਂ ਭੀਮ ਸੈਨ ਵਿੱਚ ਵੀ, ਦੁਰਯੋਧਨ ਵਿੱਚ ਵੀ ਤੇ ਕ੍ਰੀਚਕ ਵਿੱਚ ਵੀ ਇਹ ਬਲੀ ਸਥਾਨ ਇਹੋ ਜਿਹੀ। ਪ੍ਰਭ ਤਾ ਮਦ ਤੇ ਸੁੱਧ ਬੁੱਧ ਨਾਹੀ, ਹਾਂ ਕਹਿੰਦੇ ਬਟਪੁਣੇ ਦੇ ਹੰਕਾਰ ਕਰਕੇ ਇਹਨਾਂ ਨੂੰ ਕੋਈ ਸ਼ੁੱਧ ਬੁੱਧ ਹੈ ਹੀ ਨਹੀਂ ਸੀ, ਅਕਲ ਮੌਤ ਹੈ ਨਹੀਂ ਸੀ ਕ੍ਰੀਚਕ ਨੂੰ। ਲਖੇ ਬਿਲੋਚਨ ਜਬ ਰਤ ਨਾਰੇ, ਇਸ ਵੇਲੇ ਉਹਨੇ ਦ੍ਰੋਪਦਾ ਦੇ ਨੈਣ ਦੇ ਕਹਿੰਦੇ ਨਿਕਰ ਜੇ ਲਾਲੋ ਲਾਲ ਦੇ ਕੇ ਰਤਨਾ ਵਰ ਗਏ, ਮਨ ਹੋ ਸੁਬਟ ਕੇ ਨਿਬਾਨ ਪ੍ਰਹਾਰੇ, ਕਿਸੇ ਸੂਰਵੀਰ ਨੇ ਤਿੱਖੇ ਤੀਰ ਹੀ ਮਾਰ ਦਿੱਤੇ ਹਨ। ਮਦਨ ਉਦਦ ਹੋਏ ਮਗਨ ਗੰਧੀਰੂ, ਸਵੇਰੇ ਜਿਹੜਾ ਕ੍ਰੀਚਕ ਸੀ ਕਹਿੰਦੇ ਕਾਮ ਦੇ ਸੁੰਦਰ ਸਮੁੰਦਰ ਵਿੱਚ ਧੀਰ ਤੋਂ ਰਹਿਤ ਹੋ ਕੇ ਲੀਨ ਹੋ ਗਿਆ, ਡੁੱਬ ਗਿਆ, ਗਰਕ ਗਿਆ। ਪਹੁੰਚੇ ਕਿਉਂ ਵਿਵੇਕ ਜੋ ਤੀਰੂ, ਜਿਹੜਾ ਵਿਵੇਕ ਰੂਪੀ ਕਿਨਾਰਾ ਉੱਥੇ ਕਿਵੇਂ ਪਹੁੰਚ ਸਕਦਾ, ਵਿਵੇਕ ਵਿਚਾਰ ਰਿਹਾ ਹੀ ਨਹੀਂ ਹੈ। ਘਾਇਲ ਜਾਓ ਤੇ ਸ਼ਿਨ ਤਰਫਾਵਾ, ਕਹਿੰਦੇ ਕੋਈ ਜ਼ਖਮੀ ਹੋ ਜਾਂਦਾ, ਫੱਟੜ ਹੋ ਕੇ ਤਰਫਦਾ ਹੁੰਦਾ, ਉਹ ਤਰਫਿਆ ਕ੍ਰੀਚਕ। ਕਾਮਾਤੁਰ ਹੋਏ ਬਚਨ ਅਲਾਵਾ, ਮੰਦ ਕਾਮਨਾ ਦੇ ਵਿਆਕੁਲ ਹੋ ਕੇ ਜਿਉਂ ਬਚਨ ਜਾ ਕਿਹਾ ਕ੍ਰੀਚਕ ਨੇ, ਹੇ ਦਾਸੀ ਤੂੰ ਲਾਗਤ ਪਿਆਰੀ, ਵੀ ਸਾਡੇ ਭੈਣ ਦੀ ਦਾਸੀ ਮੈਨੂੰ ਬਹੁਤ ਚੰਗੀ ਲੱਗ ਰਹੀ। ਮਨ ਹੋਵਾਨ ਮੁਰ ਅੰਗ ਸੰਗਾਰੀ, ਕਹਿੰਦੇ ਮੇਰੇ ਅੰਗਾਂ ਨਾਲ ਆ ਕੇ ਤੂੰ ਸੰਬੰਧ ਕਰ, ਮਦਨ ਵਿਲੋਕੇ ਮਦਨ ਵਿਸਾਲਾ, ਤੇਰਾ ਸੋਹਣਾ ਮੁਖ ਦੇਖ ਕੇ ਜਿਹੜੀ ਮੰਦ ਵਾਸ਼ਨਾ ਪ੍ਰਗਟ ਹੋਇਆ ਈ ਮਹਾਨ, ਜਾਗਿਓ ਹਿਰਦੇ ਕੇਲ ਕਰ ਬਾਲਾ, ਹਿਰਦੇ ਵਿੱਚ ਇਸ ਤਰ੍ਹਾਂ ਇਹ ਪੈਦਾ ਹੋ ਗਿਆ ਮੇਰੇ ਨਾਲ ਤੂੰ ਵੀ ਸੰਬੰਧ ਕਰ ਲੈ। ਦੋਹਰਾ ਦ੍ਰੁਪਦ ਸੁਦਾ ਸੁਨ ਕਹਿਤ ਭੀ, ਹਾਂ ਕਹਿੰਦੇ ਜਿਹੜੀ ਦ੍ਰੁਪਦ ਰਾਜੇ ਦੀ ਲੜਕੀ ਉਹ ਨੈਣ ਬਣੀ ਨਾ, ਇਹਦੇ ਕਰੇ ਸੁਣ ਕੇ ਕਹਿਣ ਲੱਗੇ ਕ੍ਰੀਚਕ ਨੂੰ, ਗੰਧਰਵ ਮਮ ਰਖਵਾਰ, ਮੇਰੀ ਰੱਖਿਆ ਕਰਨ ਵਾਲੇ ਪੰਜ ਗੰਧਰਵ ਹੈ, ਪੰਜ ਬਲੀ ਹਨ। ਕਾਮ ਦ੍ਰਿਸ਼ਟ ਜੇ ਦੇਖਹੀ, ਜਿਹੜਾ ਮੇਰੇ ਬਲੀ ਮਾੜੀ ਨਿਗਾਹ ਨਾਲ ਦੇਖਦਾ ਹੈ ਨਾ, ਕਰ ਹੈ ਸਤੋਰ ਸੰਘਾਰ, ਤੇਰਾ ਸੰਘ ਖਾਤਮਾ ਕਰ ਦੇਣਗੇ ਕ੍ਰੀਚਕ। ਚੌਪਈ ਮਦ ਨੂੰ ਮਦ ਹੋਏ ਕਛੂ ਨ ਮਾਨਾ, ਪਰ ਕਹਿੰਦੇ ਕਾਮ ਦੇ ਨਸ਼ੇ ਵਿੱਚ ਮਸਤ ਹੋ ਕੇ ਨੇ ਕੁਝ ਵੀ ਕਿਹਾ ਹੋਇਆ ਮੰਨਿਆ ਹੀ ਨਾ, ਸਮਝਿਆ ਨੇ। ਤੋਰਿਓ ਗਹਿਣ ਪਾਨ ਮਹਿ ਪਾਨਾ, ਹੱਥ ਵਿੱਚ ਹੱਥ ਫੜਨ ਵਾਸਤੇ ਕਹਿੰਦੇ ਦੌੜਿਆ ਹੈ, ਕਰੇ ਤ੍ਰਾਸ ਧਾਈ ਸੱਸ ਜੈਸੇ, ਡਰ ਜਾ ਕਰਕੇ ਕ੍ਰਿਸ਼ ਤੋਂ ਇਸ ਤਰ੍ਹਾਂ ਜਿਹੜੀ ਦਰੋਤਾ ਨੈਣ ਬਣੀ ਹੈ ਦੌੜੀ ਕੀ ਹੈ। ਰਾਹੂ ਭੀਤ ਬਾਸਵ ਢਿੱਗ ਤੈਸੇ, ਜਿਵੇਂ ਕਹਿੰਦੇ ਰਾਹੂ ਤੋਂ ਡਰਦਾ ਹੋਇਆ ਇੰਦਰ ਦੇ ਕੋਲ ਚਲਾ ਜਾਵੇ। ਜਹ ਬਰਾਠ ਹੈ ਸਭਾ ਲਗਾਈ, ਜਿੱਥੇ ਬਰਾਠ ਰਾਜੇ ਨੇ ਸਭਾ ਜੀ ਲਗਾਈ ਹੋਈ ਸੀ। ਉੱਚ ਪੁਕਾਰਤ ਦੌਰਤ ਆਈ, ਵਿਚਾਰੀ ਉੱਚੀ ਉੱਚੀ ਚਾਂਗਰਾ ਜੀਆਂ ਮਾਰਦੀ ਦੌੜਦੀ ਆਈ ਏ। ਧਰਮ ਜ ਭੀਮ ਨੁਕਲ ਸਹਿ ਦੇਵਾ, ਰਜਿਸਟਰ ਹੈ ਭੀਮ ਸੈਨ ਹੈ, ਨੁਕਲ ਹੈ ਤੇ ਸਹਿਦੇਵ ਹੈ। ਬੈਠੇ ਕਰ ਹੈ ਨਿਰਪਤ ਕੀ ਸੇਵਾ, ਜਿਹੜੇ ਚਾਰ ਪਾਂਡਵ ਦੇ ਪੁੱਤਰ ਸੀ ਬੈਠੇ ਹੋਏ ਰਾਜੇ ਦੀ ਸੇਵਾ ਕਰ ਰਹੇ ਸੀ। ਦਰੁਪਦ ਸੁਤਾ ਚਿਤ ਹੋਏ ਅਤ ਆਤਰ, ਇੱਧਰ ਜਿਹੜੀ ਕਹਿੰਦੇ ਦਰੁਪਦ ਚਿਤ ਵਿੱਚ ਬਹੁਤ ਹੀ ਵਿਆਕੁਲ ਜੀ ਦੁਖੀ ਹੋ ਕੇ ਗਈ। ਭੂਪ ਢਿੱਗ ਦੁਖਤ ਪੁਕਾਰਤ, ਬਰਾਠ ਰਾਜੇ ਕੋਲ ਚਲੀ ਗਈ, ਬਹੁਤ ਹੀ ਦੁਖੀ ਹੋਈ, ਪੁਕਾਰਦੀ ਹੋਈ। ਸਰਬ ਲੋਕ ਅਵਲੋਕਤ ਲੋਚਨ, ਸਾਰੇ ਜਿਹੜੇ ਲੋਕ ਸਭਾ ਵਿੱਚ ਬੈਠੇ ਅੱਖਾਂ ਨਾਲ ਭਾਵੇਂ ਵੇਖ ਲਏ ਹਨ। ਕਰ ਨਾ ਸਕਿਓ ਤੇ ਹਕੋ ਕੋ ਮੋਚਨ, ਕੋਈ ਵੀ ਕਹਿੰਦੇ ਉਹ ਦਰੁਪਤਾ ਨੂੰ ਕਹਿੰਦੇ ਕੋਈ ਛਡਾ ਨਹੀਂ ਸਕਿਆ। ਕ੍ਰੀਚਕ ਤਾਂ ਦੋਹਰਾ ਕ੍ਰੀਚਕ ਧਾਇਓ ਸੰਗ ਤੇ, ਜਿਹੜਾ ਕ੍ਰੀਚਕ ਹੈ ਉਹਦੇ ਮਗਰ ਮਗਰ ਦੌੜਿਆ ਹੈ। ਪਕਰੀ ਸਭਾ ਮਜਾਰ, ਕ੍ਰੀਚਕ ਨੇ ਕਿਸ ਸਭਾ ਵਿੱਚ ਜਾ ਕੇ ਦਰੁਪਤਾ ਨੂੰ ਫੜ ਲਿਆ, ਪਕੜ ਲਿਆ। ਮਹਾਬਲੀ ਤੇਹ ਜਾਨਕ, ਇਹਨੇ ਸਭਾ ਵਿੱਚ ਸਾਰਿਆਂ ਨੇ ਕ੍ਰੀਚਕ ਨੂੰ ਬਹੁਤ ਤਕੜਾ ਬਲੀ ਜਾਣ ਕੇ। ਨਿਰਪਤ ਨਕੀਏ ਹਟਕਾਰ, ਇਹਨੇ ਨਾ ਹੋਰ ਕਿਸੇ ਨੇ ਉਹਨੂੰ ਰੋਕਿਆ ਟੁਕਿਆ ਵੀ ਇਹ ਕੀ ਤੂੰ ਕਰਦਾ ਹੈ ਬਈ। ਚੌਪਈ ਕੁੰਜਰ ਲਤਾ ਕਰਖ ਜਿਉ ਲੀਨੀ, ਜਿਵੇਂ ਕਹਿੰਦੇ ਹਾਥੀ ਕਿਸੇ ਬੇਲ ਨੂੰ ਕਹਿੰਦੇ ਉਹ ਸੁੰਡ ਨਾਲ ਖਿੱਚ ਲੈਂਦਾ, ਇਸ ਤਰ੍ਹਾਂ ਖਿੱਚ ਲਿਆ ਹੈ। ਗਹਿ ਕਾ ਲਾਤ ਪ੍ਰਹਾਰ ਨਕੀਨੀ, ਦਰੁਪਤਾ ਨੂੰ ਫੜ ਕੇ ਲੱਤ ਦੀ ਮਾਰਨਾ ਕੀਤੀ ਇਸ ਕ੍ਰੀਚਕ ਨੇ। ਭੀਮ ਬਲੋਕਤ ਰਿਸ ਔਰ ਭਾਰਾ, ਭੀਮ ਸੈਨ ਹੁਣ ਉਹ ਬੈਠਾ ਸੀ ਤੇ ਉਹ ਦੇਖ ਕੇ ਤੇ ਗੁੱਸੇ ਵਿੱਚ ਭਰ ਗਿਆ। ਅਰਨ ਬਿਲੋਚਨ ਆਨਨ ਕਾਰਾ, ਆਪਣਾ ਮੂੰਹ ਵੀ ਆਪਣੀਆਂ ਅੱਖਾਂ ਵੀ ਲਾਲੋ ਲਾਲ ਕਰ ਲਈਆਂ ਇਸ ਨੇ। ਧਰਮਜ ਵਰਜੋ ਨੈਨਨ ਸੈਨਾ, ਰਜਿਸਟਰ ਕੋਲ ਬੈਠਾ ਉਹਨੇ ਅੱਖਾਂ ਦੀ ਸੈਨਤ ਨਾਲ ਭੀਮ ਨੂੰ ਵਰਜਿਆ ਰੋਕਿਆ। ਪ੍ਰਗਟ ਹੋਣ ਡਰ ਬੋਲ ਨ ਬੈਨ, ਇਸ ਤਰ੍ਹਾਂ ਵੀ ਆਪਾਂ ਪ੍ਰਗਟ ਹੋ ਜਾਵਾਂਗੇ ਤੇ ਬਚਨ ਨਾ ਬੋਲਿਆ, ਸੈਨਤ ਨਾਲ ਹੀ ਸਮਝਾਇਆ ਵੀ ਤੂੰ ਕੁਝ ਨਾ ਕੁਝ ਇਹਨੂੰ ਆਖ। ਮਹਾਬਲੀ ਬੈਠੇ ਪਤ ਪਾਸੂ, ਦੇਖ ਲੋ ਬੜੇ ਤਕੜੇ ਬਲੀ ਜਿਹੜੇ ਪਤੀ ਸੀ ਨਾ ਪਾਂਡਵ ਕੋਲ ਬੈਠੇ ਸੀ ਰਾਜੇ ਦੇ। ਤੇਹ ਤੇ ਗਹਿਲੇ ਚੱਲਾ ਅਵਾਸੂ, ਉਹਨਾਂ ਦੇ ਕੋਲ ਬੈਠਿਆ ਇਹ ਦਰੁਪਤਾ ਨੂੰ ਪੜ ਕੇ ਆਪਣੇ ਘਰ ਵੱਲ ਨੂੰ ਲੈ ਚੱਕਿਆ ਇਹ ਕ੍ਰੀਚਕ। ਰੋਏ ਪਾਂਡਵ ਮਿਲ ਤੇਹ ਥਾਈ, ਕਹਿੰਦੇ ਉਹ ਕਾਹਨੂੰ ਜੂਆ ਖੇਡਣਾ ਸੀ, ਕਾਹਨੂੰ ਦਰੁਪਤਾ ਨੂੰ ਦਾ ਤੇ ਲਾਉਣਾ ਸੀ, ਸਾਡੇ ਪੁਆੜੇ ਪਾਏ ਐਸ ਅਸੀਂ ਮਾੜਾ ਕੀਤਾ ਜਿਸ ਕਰਕੇ ਪਾੜਾ ਪਿਆ। ਕਹਿੰਦੇ ਉਰਾਂ ਫਿਰ ਰਵਾ ਵਿੱਚ ਬੈਠ ਕੇ ਪੰਜੇ ਪਾਂਡਵ ਰੋਏ ਨੇ। ਹੋਣ ਹਾਰ ਨਹਿ ਟਲੇ ਟਲਾਈ, ਜਿਹੜੀ ਪਰਮੇਸ਼ਰ ਦੀ ਹੋਣ ਹਾਰ ਟਾਲਿਆਂ ਟਲਦੀ ਨੀ, ਉਹ ਇਹੋ ਜਿਹਾ ਕਰਵਾ ਕੇ ਅਜਬ ਪਾਈ ਦਿੰਦੀ ਹੈ। ਅਦਕ ਦੁਖੀ ਹੋਵੇ ਮਨ ਮਾਹੀ, ਇਸ ਤਰ੍ਹਾਂ ਵੀ ਸ਼ਾਹੂਕਾਰਾ ਜੂਆ ਖੇਲਣ ਕਰਕੇ 12 ਸਾਲ ਦਾ ਬਨੋਬਾਸ ਕੱਟਣਾ ਪਿਆ, ਫਿਰ ਵਿਰਾਟ ਰਾਜੇ ਕੋਲ ਰੋਣ ਲੋਕੇ ਰਹਿਣਾ ਪਿਆ, ਫਿਰ ਦਰੁਪਦੀ ਦੀ ਜਦੋਂ ਇੱਜ਼ਤ ਲੋ ਰਹਿ ਰਹੀ ਸੀ ਗੋਤ ਹੋ ਕੇ ਰਹਿਣਾ ਪਿਆ, ਵਿਚਾਰੇ ਰੋਏ ਪੰਜੇ ਪਾਂਡਵ। ਬਿਨਾਂ ਗਿਆਨ ਕੇ ਕਬ ਸੁਖ ਨਾਹੀ, ਇਸ ਕਰਕੇ ਸ਼ਾਹੂਕਾਰਾ ਬਿਨਾਂ ਪਰਮੇਸ਼ਰ ਦੇ ਗਿਆਨ ਹੋਏ ਤੋਂ ਕਿਸੇ ਨੂੰ ਕਦੇ ਸੁਖ ਨਹੀਂ ਹੁੰਦਾ। ਗਿਆਨਵਾਨ ਮਨੁੱਖ ਸੁਖੀ ਹੁੰਦਾ, ਗਿਆਨਵਾਨ ਮਨੁੱਖ ਮਾੜਾ ਕਰਮ ਨਹੀਂ ਕਰਦਾ ਕਦੇ। ਦੋਹਰਾ ਇਹ ਪ੍ਰਸੰਗ ਪੂਰਨ ਕਹਾਂ, ਕਵੀ ਜੀ ਹੁਣ ਕਹਿੰਦੇ ਇਹ ਸਾਰਾ ਪ੍ਰਸੰਗ ਵੀ ਮੈਂ ਹੁਣ ਦਰੁਪਦਾ ਦਾ ਪੂਰਾ ਹੀ ਕਰ ਦਿੰਦਾ ਕਹਿ ਦਿੰਦਾ। ਸੁਣੋ ਸੰਤ ਇਤਿਹਾਸ, ਜਿਹੜਾ ਇਹ ਦਰੁਪਦਾ ਦਾ ਬਾਕੀ ਰਹਿੰਦਾ ਪ੍ਰਸੰਗ ਇਤਿਹਾਸ ਉਹ ਵੀ ਸੁਣ ਲਓ ਨਾਲ ਹੀ। ਦਰੁਪਦ ਸੁਤਾ ਦੁੱਖ ਆਤੁਰੀ, ਯਾਨੀ ਸ਼ਾਹੂਕਾਰ ਨੂੰ ਤੇ ਮਰਦਾਨੇ ਨੂੰ ਜਿਹੜਾ ਮਹਾਰਾਜ ਕਹਿੰਦੇ ਉਹ ਸ਼ਰਤ ਕਵੀ ਆਪ ਹੀ ਬਿਜ ਬਣ ਗਿਆ ਹੈ, ਕਿਹਾ ਵੀ ਆਪ ਹੀ ਸੀ ਨੇ ਸਾਰਾ ਪਿਛਲਾ ਇੱਥੋਂ ਜਿਹੜਾ ਯਥਾਰਥ ਆ ਉਹ ਕੋਈ ਨਾ ਕੋਈ ਸੱਚ ਨਿਕਲ ਹੀ ਜਾਂਦਾ ਹੈ। ਇੱਥੇ ਆਪ ਹੀ ਕਹਿ ਰਿਹਾ ਵੀ ਸਾਰਾ ਪ੍ਰਸੰਗ ਮੈਂ ਕਹੀ ਦਿੰਦਾ ਹਾਂ, ਸੁਣ ਲਓ ਸੰਤੋ। ਕਹਿਤ ਨਿਰਪਤ ਕੇ ਪਾਸ ਇਸ ਤਰ੍ਹਾਂ ਰਾਜੇ ਦੇ ਕੋਲ ਕਹਿਣ ਲੱਗਿਆ, ਚੌਪਈ ਤ੍ਰਿਗ ਭੂਪਦ ਤੂੰ ਵੱਡੋ ਕੁਧਰਮੀ। ਕਹਿੰਦੇ ਉਧਰੋਂ ਤਾਂ ਰਾਜੇ ਦੇ ਕੋਲ ਬੈਠ ਕੇ ਕਹਿਣ ਲੱਗ ਪਈ, ਤੂੰ ਰਾਜੇ ਵਿਰਾਟ ਬੜਾ ਕਹਿੰਦੇ ਤ੍ਰਿਗ ਭੂਪਤ ਤੂੰ ਵੱਡੋ ਕੁਧਰਮੀ, ਮਹਾਰਾਜ ਤੈਨੂੰ ਰਾਜੇ ਇੱਥੋਂ ਤਾਂ ਬਹੁਤ ਖੋਟਾ ਧਰਮ, ਬਹੁਤ ਪਾਪੀ ਗੁਨਾਹੀ। ਲਖੀ ਸਭਾ ਸਭ ਤੋਰ ਕੁਕਰਮੀ, ਜਿਹੜੀ ਸਭਾ ਉਹ ਵੀ ਸਾਰੀ ਕਹਿੰਦੇ ਖੋਟਾ ਕੰਮ ਕਰਨ ਵਾਲੀ ਜਾਣੀ, ਇਹ ਵੀ ਖੋਟੇ ਹੀ ਹੈ ਸਾਰੇ ਬੈਠੇ। ਬਾਮੀ ਅਗੀ ਦੁਸ਼ਟ ਮਤ ਵਾਰੋ, ਬੜਾ ਕਹਿੰਦੇ ਟੇਡਾ ਪਾਸੇ ਚੱਲਣ ਵਾਲਾ ਪਾਪੀ ਹੈ ਤੇ ਦੁਸ਼ਟ ਹੈ, ਭੈੜੀ ਮਤ ਵਾਲਾ ਹੈ। ਤ੍ਰਿਗ ਤੁਮਹਿ ਨਹਿ ਕਰਤ ਨਿਵਾਰੋ, ਖਾਰ ਹੈ ਬਿਰਾਟ ਰਾਜੇ ਤੂੰ ਕਹਿੰਦੇ ਕ੍ਰਿਸ਼ਕ ਨੂੰ ਨਿਵਾਰ ਨਹੀਂ ਰਿਹਾ, ਹਟਾ ਨਹੀਂ ਰਿਹਾ ਹੈ। ਸਭਾ ਵਿਖੇ ਬੈਸੇ ਤ੍ਰਿਗ ਤਿੰਨ ਕੋ, ਫਿਰ ਕਹਿੰਦੇ ਜਿਹੜੇ ਸਭਾ ਵਿੱਚ ਬੈਠੇ ਆ ਨਾ ਭਾਵ ਪੰਜੇ ਪਾਂਡਵਾਂ ਵੱਲੀ ਇਸ਼ਾਰਾ ਜਿਹਾ ਕਰਕੇ ਕਹਿੰਦੇ ਜਿਹੜੇ ਪੰਜੇ ਬੈਠੇ ਨਾ ਬਲੀ ਇਹਨਾਂ ਨੂੰ ਵੀ ਫਿਟੇ ਲਾਣ ਤਰਕਾਰ ਹੈ। ਦੇਖੋ ਸ਼ੀਨ ਭਇਓ ਬਲ ਜਿਨ ਕੋ, ਦੇਖ ਲੋ ਕਹਿੰਦੇ ਜਿਨ੍ਹਾਂ ਦਾ ਸਾਰਾ ਬਲ ਨਾਸ ਹੋਇਆ ਉਹ ਵੀ ਨੀਵੀਆਂ ਪਾਈ ਬੈਠੇ ਅੱਜ। ਬਹੁ ਕੋ ਬੋਲ ਬੋਲਤ ਭੀ ਬੇਹਬਲ, ਇਸ ਤਰ੍ਹਾਂ ਜਿਹੜੇ ਦਰੋਪਤਾ ਨੈਣ ਰੂਪ ਦੇ ਵਿੱਚ ਖੋਟੇ ਬੋਲ ਬਚਨ ਬੋਲ ਰਹੀ ਹੈ ਤੇ ਵਿਆਕੁਲ ਹੋ ਰਹੀ ਹੈ। ਚੱਲਿਓ ਐ ਚੱਲੇ ਬਲ ਕਰ ਨਿਜ ਥਲ, ਕਹੀਚ ਕਹਿੰਦੇ ਆਪਣਾ ਬਲਜਾ ਦਿਖਾ ਕੇ ਖਿੱਚ ਕੇ ਲੈ ਚੱਲਿਆ ਹੈ। ਸਰਬ ਦਿਸ਼ਨ ਤੇ ਆਸ ਚੁਕਾਈ, ਫਿਰ ਦਰੋਪਤਾ ਨੇ ਜਿਹੜੀ ਨੈਣ ਬਣੀ ਹੈ ਸਾਰੇ ਪਾਸਿਆਂ ਤੇ ਆਸ ਜੀ ਮੁਕਾ ਦਿੱਤੀ। ਛੁੱਟ ਨਹੇਤ ਨਿਜ ਕੀਨ ਉਪਾਈ, ਆਪਣੇ ਆਪ ਦਾ ਛੁਟਕਾਰਾ ਕਰਨ ਵਾਸਤੇ ਉਪਰਾਲਾ ਹੀਲਾ ਜਿਹਾ ਖੇਲਿਆ, ਫਿਰ ਚਰਿੱਤਰ ਜਿਹਾ ਖੇਡਿਆ ਇਸ ਨੇ। ਅਰਧ ਪੰਥ ਪਹੁੰਚੀ ਜਬ ਆਈ, ਜਿਹੜਾ ਕ੍ਰਿਸ਼ਕ ਦਾ ਘਰ ਸੀ ਉਹਦਾ ਅੱਧਾ ਕੁ ਰਸਤਾ ਇਹਨੇ ਤੈਅ ਕਰ ਲਿਆ, ਅੱਧਾ ਰਸਤਾ ਜਦੋਂ ਪਹੁੰਚ ਗਈ ਸੀ ਵਿਚਾਲੇ ਜੇ ਆਈ ਹੈ। ਕ੍ਰਿਸ਼ਕ ਸੋ ਤਬ ਗੇਰਾ ਅਲਾਈ, ਇਸ ਤਰ੍ਹਾਂ ਖੜਾ ਛੁੜਨ ਵਾਸਤੇ ਕ੍ਰਿਸ਼ਕ ਦੇ ਸਾਥ ਬਚਨ ਕਿਹਾ। ਦੋਹਰਾ ਜਬ ਜਾਮਨ ਹੋਵੇ ਤਿਮਰ, ਜਦੋਂ ਕਹਿੰਦੇ ਰਾਤ ਦਾ ਸਮਾਂ ਹਨੇਰਾ ਜਾ ਹੋ ਜਾਏ, ਬਿਲਹਾ ਤਬ ਤੁਮ ਆਏ, ਇਸ ਤਰ੍ਹਾਂ ਮੈਂ ਆਪੇ ਆ ਕੇ ਤੈਨੂੰ ਮਿਲ ਪਵਾਂਗੀ। ਤਜੀਏ ਅਬ ਮੋਕੋ ਦਿਵਸ, ਦਿਨ ਦਾ ਸਮਾਂ ਹੁਣ ਮੈਨੂੰ ਛੱਡ ਦਈਏ ਤਿਆਗ ਦਈਏ। ਨਿਜ ਸੰਕੇਤ ਬਤਾਏ, ਆਪਣਾ ਜਿਹੜਾ ਕਰਾਰਾ ਜਿੱਥੇ ਆ ਕੇ ਮਿਲਣਾ ਉਹ ਤੂੰ ਦੱਸ ਦੇ ਮੈਨੂੰ। ਚੌਪਈ ਇਸ ਬਿਧ ਸੁਣ ਕ੍ਰਿਸ਼ਕ ਹਰ ਖਾਨਾ, ਇਸ ਤਰ੍ਹਾਂ ਕਹਿੰਦੇ ਉਹ ਨੈਣ ਜੀ ਜਿਹੜੀ ਦਰੋਪਤਾ ਬਣੀ ਉਹ ਤੋਂ ਸੁਣ ਕੇ ਕ੍ਰਿਸ਼ਕ ਤਾਂ ਖੁਸ਼ ਹੋ ਗਏ। ਬਿਗਸ ਬਦਨ ਤੇ ਬਚਨ ਬਖਾਨਾ, ਹੱਸਦਿਆਂ ਹੱਸਦਿਆਂ ਬਚਨ ਜਾ ਕਿਹਾ ਇਸ ਨੇ। ਨਿਸਾ ਹੋਤ ਸੁਨੀ ਚੱਟ ਸਾਰੂ, ਰਾਤ ਦੇ ਸਮੇਂ ਜਿਹੜਾ ਸਕੂਰ ਜਾ ਉਹ ਖਾਲੀ ਹੁੰਦਾ ਹੈ। ਤਹਾਂ ਆਏ ਮਿਲ ਮੋਹਿ ਸੰਗਾਰੂ, ਉੱਥੇ ਆ ਕੇ ਤੂੰ ਮੇਰੇ ਸਾਥ ਮਿਲਣਾ ਜੁੜਨਾ। ਜੇ ਜਾਮਨ ਕੋ ਨਹਿ ਤੁਮ ਆਏ, ਦੇਖ ਲਾ ਨੈਣੇ ਜੇ ਤੂੰ ਰਾਤ ਦੇ ਸਮੇਂ ਉੱਥੇ ਨਾ ਪਹੁੰਚੀ, ਭੋਰ ਪਈ ਤੇ ਲਿਓ ਗਹਾਈ, ਸਵੇਰ ਜਾ ਹੋ ਗਿਆ ਤੈਨੂੰ ਆ ਕੇ ਫੜ ਲਾਂਗਾ ਨੂੜ ਲਾਂਗਾ। ਛੁੱਟੀ ਸਿੰਘ ਤੇ ਮਿਰਗੀ ਜੈਸੇ, ਜਿਵੇਂ ਕਹਿੰਦੇ ਸ਼ੇਰ ਤੋਂ ਹਰਨੀ ਜੀ ਛੁੱਟ ਜਾਵੇ ਵਿਚਾਰੀ, ਗਮਨੇ ਉਹ ਸਾਧਨ ਵਿਖੈ ਤਜ ਤੈਸੇ, ਇਸ ਤਰ੍ਹਾਂ ਕਹਿੰਦੇ ਉਹਨੂੰ ਛੱਡ ਦਿੱਤਾ ਤੇ ਆਪ ਘਰ ਵੱਲ ਨੂੰ ਚੱਲਿਆ ਗਿਆ। ਬਿਥਰੇ ਬਾਰ ਬਦਨ ਕੁਮਲਾਨ, ਜਿਹੜੀ ਦਰੋਪਤਾ ਨੈਣ ਬਣੀ ਉਹਦੇ ਖਲ ਜੇ ਕਿਧਰੇ ਮੂੰਹ ਜਾ ਕੁਮਲਾਇਆ ਮਰ ਜਾਇਆ, ਘੇਰਿਓ ਤਮੀ ਪਤ ਤਮਨੈ ਮਨ, ਜਿਹਨੇ ਕਹਿੰਦੇ ਚੰਦਰਮਾ ਨੂੰ ਕਹਿੰਦੇ ਹਨੇਰੇ ਨੇ ਘੇਰਿਆ ਹੋਵੇ, ਇਸ ਤਰ੍ਹਾਂ ਹੈ। ਸੁੱਕੇ ਅਧਰ ਸਿਥਲ ਸਭ ਅੰਗਾ, ਬਲ ਜੇ ਸੁੱਕੇ ਸਾਰੇ ਅੰਗ ਕਹਿੰਦੇ ਕਮਜ਼ੋਰ ਲਿਸੇ ਢਿੱਲੇ ਜੇ ਪੈ ਗਏ, ਲਪਟ ਧੂਲ ਤਨ ਭਇਓ ਕੁਰੰਗਾ, ਸਰੀਰ ਜਿਹੜਾ ਧੂਰ ਦੇ ਨਾਲ ਲਿਬੜ ਕੇ ਹੋਰ ਹੀ ਬਿਰੰਗਾ ਜਿਹਾ ਹੋ ਗਿਆ। ਦੋਹਰਾ ਭੂਪ ਉਠਾ ਸਭ ਸਭਾ ਸੋ, ਉਧਰ ਜਿਹੜਾ ਵਿਰਾਟ ਰਾਜਾ ਸਾਰੀ ਸਭਾ ਸਹਿਤ ਉੱਠ ਖੁੱਲ ਮਰੋਤਾ ਹੋਤ ਭਈ ਜਬ ਰੈਨ ਰਾਤ ਜੀ ਹੋਇ ਆਈ ਹੈ ਉਰਬ ਸੂਰ ਪਾਂਡਵ ਗਏ ਜਰੇ ਪੁੰਡੇ ਪਾਂਡਵ ਹਿਰਦੇ ਵਿੱਚ ਉਰਦੇ ਸਭਾ ਵਿੱਚੋਂ ਉੱਠ ਕੇ ਚਲੇ ਗਏ ਜਹ ਜਹ ਤਿਨਕੇ ਐਨ ਜਿੱਥੇ ਇਹਨਾਂ ਦੇ ਵੱਖਰੇ ਵੱਖਰੇ ਹੈ ਸੀ ਅਸਥਾਨ ਹੈ ਸੀ ਚੌਪਈ ਭੋਜਨ ਕਰਨ ਹੁਤੀ ਜਿਹ ਥਾਈ ਜਿੱਥੇ ਪੰਜੇ ਪਾਂਡਵਾਂ ਦੀ ਕਹਿੰਦੇ ਇਕੱਠੇ ਹੋ ਕੇ ਭੋਜਨ ਛਕਣ ਵਾਲੀ ਥਾਂ ਹੈ ਸੀ ਨੀਅਤ ਕੈਥੀ ਬੈਠਿਓ ਭੀਮ ਤਹਾ ਪਛਤਾਈ ਜਿਹੜਾ ਭੀਮ ਸਨ ਬੈਠਾ ਹੋਇਆ ਬੜਾ ਪਛਤਾਉਂਦਾ ਹੈ ਕਿਉਂਕਿ ਰਸੋਈਆ ਬਣਿਆ ਸੀ ਇਹ ਭੀਮ ਸੈਨ ਹੋਏ ਤਿਮਰ ਦਰੋਪਦੀ ਆਈ ਜਿਹਨੇ ਰਾਜਾ ਹੋਇਆ ਜਿਹੜੀ ਦਰੋਪਦੀ ਨੈਣ ਬਣੀ ਹੈ ਭੀਮ ਸਨ ਕੋਲ ਚੱਲ ਕੇ ਆਈ ਰਸੋਈ ਖਾਨੇ ਵਿੱਚ ਰੋਏ ਭੀਮ ਕੇ ਗਲ ਲਪਟਾਈ ਰੋਂਦੀ ਹੋਏ ਭੀਮ ਸੈਨ ਦੇ ਗਲ ਨਾਲ ਚਿੰਬੜ ਗਈ ਏ ਤਾਰ ਬ੍ਰਿਖ ਜਿਉ ਲਤਾ ਸੋ ਲਾਗੀ ਤਾਰ ਦਾ ਬ੍ਰਿਸ਼ ਕਹਿੰਦੇ ਉਹਦੇ ਨਾਲ ਬੇਰ ਜੀ ਲੱਗੀ ਹੋਵੇ ਚੜੀ ਹੋਵੇ ਰੋਵਤ ਜਨ ਧੋਵਤ ਦੁੱਖ ਦਾਗੀ ਇਸ ਤਰ੍ਹਾਂ ਰੋ ਰਹੀ ਹੈ ਜਾਣੀ ਦੁੱਖਾਂ ਦੇ ਦਾਗਾਂ ਨੂੰ ਇਹ ਧੋ ਰਹੀ ਹੈ ਰੋ ਰੋ ਕੇ ਪਾਣੀ ਨੱਖਰਾਂ ਦੇ ਪਾਣੀ ਨਾਲ ਮੁਖ ਤੇ ਵਾਕ ਨਜਾਏ ਬਖਾਨਾ ਦਰੋਵਤਾ ਨੈਣ ਮਣੀ ਰੋ ਰਹੀ ਹੈ ਮੁਖੋਂ ਕੋਈ ਬਚਨ ਨਹੀਂ ਕਿਹਾ ਜਾਂਦਾ ਵਿਚਾਰੀ ਗਦ ਗਦ ਗੇਰਾ ਪਰਮ ਡਰ ਮਾਨਾ ਚਾਹ ਕਹਿੰਦੇ ਸਤ ਭੰਗ ਹੋਣ ਤੋਂ ਡਰ ਮੰਨੇ ਗਦ ਗਦ ਬਾਣੀ ਹੋ ਗਈ ਖਟਾ ਰੁੜ ਗਿਆ ਹੈ ਧਰ ਧੀਰਜ ਪੁਨ ਬੈਨ ਉਚਾਰੀ ਦਰੋਵਤਾ ਨੈਣ ਨੇ ਧੀਰਜ ਦਾ ਧਾਰ ਕੇ ਭੀਮ ਸੈਨ ਨੂੰ ਨੇ ਬਚਨ ਕਹੇ ਪੰਚੋ ਪਤ ਤੁਮ ਮੋਰ ਰਖਵਾਰੇ ਦੋ ਨੀ ਪੰਜ ਪਤੀਆਂ ਤੁਸੀਂ ਮੇਰੇ ਰੱਖਿਆ ਕਰਨ ਵਾਲੇ ਮਹਾਸੂਰ ਅਤ ਬਲੀ ਧਨ ਰੂਪਧਾਰ ਤਕੜੇ ਸੂਰ ਵੀਰਾਂ ਬੜੇ ਧਨਕ ਧਾਰੀ ਬਲੀ ਹੋ ਤੁਮ ਹੋਵਤ ਸਤ ਟਾਰਤ ਬਲ ਕਰ ਪੰਜਾਂ ਦੇ ਹੁੰਦਿਆਂ ਮੇਰਾ ਕਹਿੰਦੇ ਬਲ ਕਰਕੇ ਉਹ ਕ੍ਰੀਚਕ ਸਤ ਭੰਗ ਕਰ ਰਿਹਾ ਹੈ ਦੋਹਰਾ ਕਹਾ ਮਿਲਨ ਸੰਕੇਤ ਕੋ ਇਸ ਕਰਕੇ ਭੀਮ ਸੈਨ ਜਿੱਥੇ ਉਹ ਮਿਲਣ ਦਾ ਇਕਰਾਰ ਜਾ ਕੀਤਾ ਆਖਿਆ ਹੋਇਆ ਜਾਉ ਨਾ ਜਾਉ ਤੇ ਪਾਸ ਇਕਲਾ ਭੀਮ ਸੈਨ ਪਤੀ ਜੇ ਉੱਥੇ ਮੈਂ ਨਾ ਗਈ ਭੋਰ ਭਈ ਲੈ ਜਾਵੇ ਸ਼ੇਰ ਹੁੰਦਿਆਂ ਨੇ ਮੈਨੂੰ ਪਕੜ ਕੇ ਨੂੜ ਕੇ ਬੰਨ ਕੇ ਲੈ ਜਾਣਾ ਹੈ ਗਹਿ ਕਰ ਆਪਣਾ ਆਵਾਸ ਕੇ ਆਪਣੇ ਘਰ ਵੱਲ ਨੂੰ ਲੈ ਜਾਏਗਾ ਫਿਰ ਤੁਹਾਡੇ ਬਲ ਦਾ ਕੀ ਹੋਊਗਾ ਸਵਈਆ ਸੀਤਲ ਸਵਾਸ ਭਰੇ ਕਹਿ ਬੈਨ ਭੀਮ ਸੈਨ ਨੂੰ ਕਹਿ ਕਹਿ ਕੇ ਠੰਡੇ ਹੋ ਕੇ ਜੇ ਭਰ ਰਹੀ ਹੈ ਬਿਲੋਚਨ ਤੇ ਜਲ ਨਾ ਠਹਿਰਾਈ ਤਰਾ ਵਿੱਚੋਂ ਜਿਹੜਾ ਪਾਣੀ ਨਿਕਲੀ ਤੁਰੇ ਜਿਹਾ ਰੁਕ ਨਹੀਂ ਰਿਹਾ ਹੈ ਚਿੰਤ ਵੱਡੀ ਸਰਤਾ ਮਹਿਬੂਡ ਚਿੰਤਾ ਰੂਪੀ ਨਦੀ ਵਿੱਚ ਹੀ ਡੁੱਬ ਗਈ ਦਰੋਪਤਾ ਉਪਾਵ ਕਰਾਰ ਕੋ ਨਹਿ ਪਾਈ ਪਰਾਲਾ ਹੀਲਾ ਕਿਨਾਰਾ ਕੋਈ ਇਹਨੂੰ ਪਾ ਨੀਰ ਲੱਭ ਨੀ ਰਿਹਾ ਭੀਮ ਕਹਿਓ ਤਹਿ ਜਾਵਹ ਮੈਂ ਉਸ ਵੇਲੇ ਭੀਮ ਸੈਨ ਨੇ ਅਖੀਰ ਆਖਿਆ ਵੀ ਹੈ ਦਰੋਪਤਾ ਤੇਰੇ ਥਾਂ ਮੈਂ ਉੱਥੇ ਚਲਾ ਜਾਵਾਂ ਉਰ ਧੀਰ ਦਈ ਸਭ ਪੀਰ ਮਿਟਾਈ ਦੇਵੀ ਧੀਰ ਦਿੱਤੀ ਹੈ ਸਾਰੀ ਉਹਦੀ ਪੀੜਾ ਜੀ ਖਤਮ ਕਰ ਦਿੱਤੀ ਹੌਸਲਾ ਦੇ ਕੇ ਜਾਹੇ ਸੰਕੇਤ ਕਰਾ ਤਿਸਨੇ ਜਿੱਥੇ ਉਹ ਕ੍ਰੀਚਕ ਨੇ ਕਰਾਰ ਜਾ ਕੀਤਾ ਹੋਇਆ ਸੀ ਸਭ ਰੀਤ ਸੋ ਮੋਹੇ ਕੋ ਦੇਹੋ ਬਤਾਈ ਸਾਰੀ ਰੀਤੀ ਪੂਰਵਕ ਮੈਨੂੰ ਤੂੰ ਖੋਲ ਕੇ ਦੱਸ ਦੇ ਮੈਂ ਉੱਥੇ ਆਪ ਚਲਾ ਜਾਊਂ ਤੇਰੇ ਥਾਂ ਦਰੋਪਦੀ ਬੈਨ ਭਨੇ ਪਤ ਸੋ ਉਸ ਵੇਲੇ ਜਿਹੜੀ ਦਰੋਪਦੀ ਉਹਨੇ ਆਪਣੇ ਪਤੀ ਭੀਮ ਸੈਨ ਦੇ ਸਾਧ ਬਚਨ ਕਹੇ ਚਟ ਸਾਰ ਬਿਖੈ ਮੋਹਿਤਾ ਹੈ ਬੁਲਾਈ ਬਾਹਰ ਬਾਹਰ ਜਿਹੜਾ ਸਕੂਲ ਆ ਉੱਥੇ ਮੈਨੂੰ ਉਹਨੇ ਸੱਦ ਬੁਲਾ ਲਿਆ ਹੋਇਆ ਤਾਂ ਸਮਝਾਏ ਭਲੀ ਬਿਧ ਸੋ ਇਸ ਤਰ੍ਹਾਂ ਨੂੰ ਸਮਝਾ ਕੇ ਚੰਗੇ ਢੰਗ ਨਾਲ ਨਿਜ ਥਾਨ ਬਿਖੈ ਚੱਲ ਕੇ ਪੁਨ ਆਈ ਦਰੋਪਦੀ ਜਿਹੜੀ ਨੈਣ ਬਣੀ ਆਪਣੇ ਸਥਾਨ ਤੇ ਫਿਰ ਚੱਲ ਕੇ ਆ ਗਈ ਹੈ ਰਾਜੇ ਦੀ ਰਾਣੀ ਦੇ ਕੋਲ ਆਪ ਪਹੁੰਚੀ ਹੈ ਭੋਜਨ ਖਾਏ ਅਗਾਏ ਕਪੀਮ ਇੱਧਰ ਭੀਮ ਸੈਨ ਰਸੋਈ ਹੈ ਭੋਜਨ ਜਾ ਖਾ ਕੇ ਚੰਗੀ ਤਰ੍ਹਾਂ ਰੱਜ ਕੇ ਚੱਲਾ ਹਿਤ ਮਾਰਨ ਕੇ ਤੇ ਹਿਤਾਈ ਰਾਤ ਦਾ ਸਮਾਂ ਸੀ ਫਿਰ ਕ੍ਰੀਚ ਨੂੰ ਕਹਿੰਦੇ ਮਾਰਨ ਵਾਸਤੇ ਦੌੜਦਾ ਹੋਇਆ ਚੱਲਿਆ ਸਕੂਲ ਵੱਲ ਨੂੰ ਕ੍ਰੀਚਕ ਕੀ ਬਿਰਥਾ ਸੁਣੀਏ ਉੱਧਰ ਕਹਿੰਦੇ ਕ੍ਰੀਚਕ ਜਿਹੜਾ ਵੈਰੀ ਵੀ ਹਾਲਤ ਜੀ ਸੁਣ ਲਓ। ਦਿਨ ਬੀਤਤ ਨਾ ਹੈ ਰਹਿਓ ਅਕਲ ਆਈ, ਨਾ ਬਿਆਕਲ ਹੋਇਆ ਇਹਨੂੰ ਦਿਨ ਲੰਘ ਨਹੀਂ ਰਿਹਾ ਹੈ। ਕਬਿਤ ਚਿੱਤ ਬਿਖ ਚਿਤਵਤ ਮਿਲੈ ਕਬ ਅੰਗ ਸੰਗ। ਹਾਂ, ਇਸ ਤਰ੍ਹਾਂ ਚਿੱਤ ਵਿੱਚ ਸੋਚਦਾ ਵਿਚਾਰਦਾ ਵੀ ਕਦੋਂ ਅੰਗਾਂ ਦੇ ਨਾਲ ਮੈਂ ਮਿਲਾਂ ਜੁਲਾਂ। ਕਰੋ ਮਨ ਭਾਇਓ ਕਬ ਦਿਵਸ ਬਿਹਾਏ ਹੈ, ਕਦੋਂ ਇਹ ਦਿਨ ਜਾ ਛਿਪ ਜਾਏ ਤੇ ਮਨ ਭਾਉਂਦੀਆਂ ਮੈਂ ਕਰਾਂ ਮਨ ਮਾਨੀਆਂ। ਮੀਨ ਸਮ ਤਰਫਤ ਕਾਮ ਸੋ ਪੀੜਤ ਅਤ, ਇਸ ਤਰ੍ਹਾਂ ਮਨ ਵਾਸ਼ਨਾ ਨਾਲ ਪੀੜਤ ਹੋਇਆ ਕਹਿੰਦੇ ਇਸ ਤਰ੍ਹਾਂ ਹੀ ਤੜਫ ਰਿਹਾ ਹੈ। ਮੁੱਖ ਸੁਖ ਦੈਨਿਕ ਆਪ ਦਰਸ ਦਿਖਾਏ ਹੈ, ਸੁਖ ਦੇਣ ਵਾਲੀ ਕਦੋਂ ਮੈਨੂੰ ਆ ਕੇ ਦਰਸ਼ਨ ਦੇਵੇਗੀ। ਚੈਨ ਨਾ ਪਰਤ ਇਤ ਉਤ ਹੂੰ ਕੋ ਵਿਚਰਤ, ਮੈਨੂੰ ਸ਼ਾਂਤੀ ਨਹੀਂ ਪੈਂਦੀ ਇਧਰ ਉਧਰ ਕਹਿੰਦੇ ਫਿਰਦਾ ਤੁਰਦਾ ਕ੍ਰੀਚਕ। ਵਿਯੋਗ ਤੇ ਤਪਤ ਮਾਨੋ ਆਬ ਜਾਰ ਜਾਏ ਹੈ, ਛੋੜ ਦੀ ਤਵਸ਼ ਨਾਲ ਮਾਨੋ ਹੁਣੀ ਇਹ ਸੜ ਮਚ ਜਾਏਗਾ। ਐਸੀ ਗੱਤ ਪਈ ਮਤ ਚਿੱਤ ਤੇ ਬਿਸਰ ਗਈ, ਕਿਤੇ ਇਸ ਤਰ੍ਹਾਂ ਦੀ ਗੱਤ ਨਾ ਨਹੀਂ ਹੋ ਗਈ ਵੀ ਉਹਦੀ ਜਿਹੜੀ ਅਕਲ ਮਤ ਹੈ ਨਾਸੀ ਹੋ ਗਈ। ਹੋਵਤ ਪ੍ਰਦੋਖ ਕੇਸ ਉੱਠਿਓ ਹਾਰ ਖਾਏ ਹੈ, ਭੁੱਲ ਗਿਆ ਹੋਵੇ ਕਹਿੰਦੇ ਇਸ ਤਰ੍ਹਾਂ ਸਵੇਰ ਹੁੰਦੇ ਆ ਕਹਿੰਦੇ ਬੜਾ ਖੁਸ਼ ਹੋ ਕੇ ਉੱਠਿਆ ਹੈ। ਪੰਦ ਸੰਗ ਚਟਿਆ ਸ਼ਾਮ ਜਦੋਂ ਹੋ ਗਈ ਦਿਨ ਜਾ ਛਿਪ ਲਗਿਆ ਉਹ ਸਵੇਰੇ ਖੁਸ਼ ਹੋ ਕੇ ਉੱਠਿਆ ਹੈ। ਪੰਦ ਸੰਗ ਚਟਿਆ ਲੈ ਗਏ ਨਿਜ ਧਾਮ ਜਾਪ, ਜਿਹੜਾ ਪਾਂਡਾ ਹੈ ਮਾਸਟਰ ਹੈ ਉਹ ਆਪਣੇ ਨਾਲ ਬੱਚਿਆਂ ਨੂੰ ਲੈ ਕੇ ਸਕੂਲ ਤੋਂ ਚਲਿਆ ਗਿਆ ਆਪਣੇ ਘਰ ਵੱਲ ਨੂੰ। ਆਨ ਕੈ ਪ੍ਰਿਅੰਕ ਸੇਤ ਸੇਜ ਕੋ ਡਸਾਇਓ ਹੈ, ਕਹਿੰਦੇ ਚਿੱਟੇ ਜਾ ਵਾਲਾ ਕਿਨੇ ਪਣਗ ਡਾਹਾ ਲਿਆ ਕ੍ਰੀਚਕ ਨੇ। ਅਤਰ ਸੁਗੰਧ ਅੰਗ ਅੰਗ ਮੈਂ ਲਗਾਏ ਕਰ, ਅਤਰ ਆਦਿਕ ਜਿਹੜੀਆਂ ਸੁਗੰਧੀਆਂ ਸਾਰਦੇ ਸਰੀਰ ਦੇ ਅੰਗਾਂ ਅੰਗ ਵਿੱਚ ਲਾ ਦਿੱਤੀਆਂ ਇਸ ਨੇ। ਬੈਠੋ ਅਬ ਬੈਠੋ ਤਬ ਆਏ ਧਿਆਨ ਤਾਂ ਇਹ ਦੇਸ਼ ਲਾਇਓ ਹੈ, ਉੱਥੇ ਆ ਬੈਠਾ ਉਸਦੀ ਤਰਫ਼ ਧਿਆਨ ਲਾਇਆ ਹੋਇਆ। ਫੁੱਲ ਮਾਲ ਗਲੇ ਡਾਰ ਰੱਖੇ ਹੈ ਸਵਾਰ, ਔਰ ਇਸ ਤਰ੍ਹਾਂ ਫੁੱਲਾਂ ਜੀਆਂ ਵਾਲਾ ਗਲ ਵਿੱਚ ਪਾ ਕੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਬਣਾ ਸਵਾਰ ਕੇ ਰੱਖਿਆ ਹੋਇਆ। ਸੁੰਦਰ ਸਮਾਜਕਾਰ ਦੇਹ ਲਈ ਸ਼ਿਕਾਇਓ ਹੈ, ਸੋਹਣਾ ਕਹਿੰਦੇ ਸਾਜੋ ਸਮਾਨ ਜਾ ਇਕੱਠਾ ਕਰਕੇ ਸ਼ੀਰ ਨੂੰ ਇਸਨੇ ਲਿਸ਼ਕਾਇਆ ਚਮਕਾਇਆ ਹੋਇਆ। ਲਾਈ ਬਹੁਤ ਦੇਰ ਕੈਦੋ ਮੱਤ ਗਈ ਵੇਰ, ਕਹਿੰਦਾ ਵੀ ਬੜਾ ਸਮਾਂ ਲਾ ਅਗਲਾ ਆਪਣੀ ਕਲਮਾਤੀ ਵੀ ਇਹ ਫੇਰ ਗਈ ਹੈ। ਬੈਠੋ ਝੁਕ ਝੁਕ ਹੇਰ ਵੱਡੋ ਜਹਾਂ ਤਮ ਛਾਇਓ ਹੈ, ਕਹਿੰਦੇ ਉਸ ਸਕੂਲ ਵਿੱਚ ਬੜਾ ਗਾੜਾ ਹਨੇਰਾ ਛਾਇਆ ਚੁੱਕ ਚੁੱਕ ਕੇ ਵੇਖ ਰਿਹਾ ਹੈ। ਭੀਮ ਜਾਪ ਗਯੋ ਪੱਗ ਖਰਕਾ ਸੁਨੰਤ ਭਯੋ, ਭੀਮ ਸੈਨ ਜਦੋਂ ਰਾਤ ਨੂੰ ਚੜਿਆ ਚੱਲਿਆ ਤੇ ਪੈਰ ਦਾ ਖੜਾਕ ਜਿਹਾ ਹੋਇਆ ਸੁਣਿਆ ਕਰੀਚ ਨੇ, ਜਾਨੀ ਸੁਖ ਦੈਨੀ ਅਬ ਮੇਰੇ ਢਿੱਗ ਆਈ ਹੈ। ਜਾਣ ਲਿਆ ਵੀ ਸ਼ਾਇਦ ਉਹ ਜਿਹੜੀ ਜੀ ਹੈ ਸੁਖ ਦੇਣ ਵੇਲੇ ਮੇਰੇ ਕੋਲ ਆਈ ਪਹੁੰਚੀ ਹੈ। ਹਿਰਦੈ ਹਰ ਖਾਏ ਨਿਜ ਅੰਗ ਮੈਂ ਨਮਾਏ, ਹਿਰਦੇ ਖੋ ਗਿਆ ਆਪਣੇ ਸਰੀਰ ਦੇ ਅੰਗਾਂ ਵਿੱਚ ਸਮਾਈ ਨਹੀਂ ਰਿਹਾ ਹੈ। ਅਬ ਕਰੋ ਕਾਮ ਕੇਲ ਮਿਲ ਭਈ ਮਨ ਭਾਈ ਹੈ, ਮਨ ਭਾਉਣ ਦੀ ਗੱਲ ਹੋ ਗਈ ਹੈ ਇਸ ਤਰ੍ਹਾਂ ਹੁਣ ਮੈਂ ਮਨਮਾਨੀਆਂ ਕਰਾਂਗਾ। ਗਏ ਤੇ ਸਮੀਪ ਹੱਥ ਗਹਿਣ ਚਲਾਇਓ ਹੱਥ, ਗਏ ਭੀਮ ਸੈਨ ਕੋਲ ਜੇ ਗਿਆ ਫੜਨ ਵਾਸਤੇ, ਇਸਨੇ ਕ੍ਰਿਸ਼ਕ ਨੇ ਹੱਥ ਜਾ ਚਲਾਇਆ ਹੱਥ ਜਾ ਵਧਾਇਆ ਹੈ। ਗਹਿ ਤਾਂ ਕੋ ਗਹਿ ਲੀਨੋ ਖੈਚ ਰਹੇ ਨਾ ਛੁਰਾਈ ਹੈ, ਇੱਧਰ ਭੀਮ ਸੈਨ ਨੇ ਕ੍ਰਿਸ਼ਕ ਦਾ ਹੱਥ ਜਾ ਫੜ ਲਿਆ ਛੁਡਾਉਣਾ ਚਾਹੁੰਦਾ ਉਹਨੇ ਛੱਡਿਆ ਹੀ ਨਹੀਂ। ਉੱਠਿਓ ਤਾਂ ਬਠਾਂਡਾ ਭਇਓ ਘੌਰੀ ਭੀਚ ਗਹਿਓ ਲਇਓ, ਉਸੇ ਵੇਲੇ ਪਣਗ ਤੋਂ ਫਿਰ ਕ੍ਰਿਸ਼ਕ ਉੱਠ ਖੜੋਦਾ ਖੜਾ ਹੋ ਗਿਆ ਤੇ ਜੱਫੀ ਵਿੱਚ ਲੈ ਲਿਆ। ਸੂਰ ਪਹਿਚਾਨ ਲੱਗ ਕਰਨ ਲੜਾਈ ਹੈ, ਇਹ ਤਾਂ ਕੋਈ ਸੂਰ ਵੀਰ ਬਹਾਦਰ ਆ ਗਿਆ ਜਾਣ ਕੇ ਲੜਾਈ ਲੱਗ ਪਏ ਲੱਗ ਗਏ ਘੋੜਨ ਇੱਕ ਦੂਸਰੇ ਦੇ ਘਸਨਮੁਖੀ ਲੱਗ ਗਏ ਮਾਰਨ। ਮੋਸਟ ਪ੍ਰਹਾਰ ਕਰੈ ਲੱਗੇ ਘਰੀ ਯਾਰ ਮਾਨੋ, ਆਪੋ ਜੀ ਇੱਕ ਦੂਸਰੇ ਕਹਿੰਦੇ ਮੁੱਕਿਆਂ ਦਾ ਬਾਰ ਕਰਦੇ ਆ ਜਿਵੇਂ ਕਹਿੰਦੇ ਘੜਿਆਲ ਤੇ ਕੋਈ ਡੱਗੇ ਜੇ ਲੱਗਦੇ ਹੁੰਦੇ ਆ ਨਾ, ਉਹ ਹੋ ਰਹੀ ਆ ਬਾਜ। ਘੜਤ ਲੁਹਾਰ ਜਮ ਬਲ ਹੈ ਸਮਾਨ ਕੋ, ਜਿਵੇਂ ਕਹਿੰਦੇ ਜਿਹੜੇ ਉਹ ਲੁਹਾਰ ਕਹਿੰਦੇ ਕੋਈ ਘੱਟਦੇ ਹੁੰਦੇ ਨਾ ਲੋਹਾ, ਇਉਂ ਬਲ ਜਿਨ੍ਹਾਂ ਦੇ ਵਿੱਚ ਇੱਕੋ ਜਿਹੇ ਹੀ ਹੈ ਦਸ ਹਜ਼ਾਰ ਹਾਥੀ ਜਿੰਨਾ ਬਾਲਕ ਕ੍ਰਿਸ਼ ਕੇ ਵਿੱਚ, ਦਸ ਹਜ਼ਾਰ ਹਾਥੀ ਜਿੰਨਾ ਬਾਲਕ ਹੇ ਭੀਮ ਸੈਨ ਅੰਦਰ ਹੈ। ਕਹਿ ਦੋ ਗਜ ਦੋ ਸਿੰਘ ਸਾਰਦੂਲ ਸੋ, ਅਥਵਾ ਦੋ ਹਾਥੀ ਹਨ ਅਥਵਾ ਦੋ ਸਾਰਦੂਲ ਸ਼ੇਰ ਹਨ। ਹਿਰਦੈ ਕ੍ਰੋਧ ਬਹੁ ਹੋ ਨਹਿ ਪਾਏ ਕੋ ਹਾਨ ਕੋ। ਦੋਹਾਂ ਦੇ ਹਿਰਦੇ ਵਿੱਚ ਬੜਾ ਗੁੱਸਾ ਆਇਆ, ਕ੍ਰੋਧ ਆਇਆ, ਕਹਿੰਦੇ ਕੋਈ ਹਾਨੀ ਨਹੀਂ ਪਾ ਰਿਹਾ, ਕੋਈ ਵੀ ਨਾਸਤਾ ਨੂੰ ਪ੍ਰਾਪਤ ਨਹੀਂ ਹੋ ਰਿਹਾ ਹੈ। ਲਾਗਤ ਚਪੇਟ ਪਈ ਪਿਟਨੇ ਕੀ ਭੇਟ ਲੱਖ, ਆਪੋ ਵਿੱਚ ਹੀ ਕਹਿੰਦੇ ਚਪੇੜਾਂ ਦੀ, ਕਹਿੰਦੇ ਆਪੋ ਵਿੱਚ ਹੀ ਭੇਟ ਹੋ ਗਈ, ਆਪੋ ਵਿੱਚ ਹੀ ਮਿਲ ਕੇ ਥੱਪੜੋ ਥੱਪੜੀ ਹੋ ਗਏ। ਸੋਬਟ ਸਹੇਟ ਮਨ ਕਰੈ ਅਭਿਮਾਨ ਕੋ। ਹਾਂ, ਸੂਰਵੀਰ ਆਪਣੇ ਆਪ ਨੂੰ ਤਕੜਾ ਜਾਣ ਕੇ ਬੜਾ ਅਭਿਮਾਨ ਜਿਹਾ ਕਰ ਰਹੇ। ਉਹ ਕਹਿੰਦਾ ਮੈਂ ਇਹਨੂੰ ਮਾਰ ਕੇ ਸਿੱਟ ਦੇਣਾ, ਦੂਜਾ ਕਹਿੰਦਾ ਮੈਂ ਨੀ ਇਹਨੂੰ ਛੱਡਾਂ। ਆਜ ਲਾਤਨ ਕੁਮਾਰ ਮੁਖ ਬਚਨ ਉਚਾਰਨ ਹੈ, ਰਾਤ ਨੂੰ ਮੂੰਹੋਂ ਕੋਈ ਬੋਲਦਾ ਨਹੀਂ, ਇੱਕ ਦੂਸਰੇ ਦੇ ਲੱਤਾਂ ਹੀ ਮਾਰੀ ਜਾਂਦੇ, ਕਸੁੰਨ ਮਾਰੀ ਜਾਂਦੇ। ਦੁਰੇਈ ਲੜਤ ਹੈ ਮਨੋਰਤ ਹੈ ਪਾਨ ਕੋ, ਲੋਕੀ ਕਹਿੰਦੇ ਲੜ ਪੈ ਰਹੇ, ਇੱਕ ਦੂਸਰੇ ਦੇ ਹੱਥ ਜੇ ਮਰੋੜਦੇ ਹਨ। ਸਵਈਆ ਜਾਂਗ ਜਾਮ ਸੰਗਰਾਮ ਭਇਓ ਜਬ ਹੀ, ਜਦੋਂ ਕਹਿੰਦੇ ਤਿੰਨ ਘੰਟੇ ਤੱਕ ਕਸੁੰਨ ਮੁਕੀ ਦਾ ਥਪੜੋ ਥਪੜੀ ਦਾ ਜੰਗ ਜਾ ਹੋਇਆ ਦੋਹਾਂ ਦਾ। ਪੱਗ ਸੋ ਅਟਕਾਏ ਕਭੀਮ ਗਿਰਾਇਓ, ਪੈਰ ਵਿੱਚ ਪੈਰ ਜਿਹਾ ਅੜਾ ਕੇ ਨਾ ਭੀਮ ਸੈਨ ਨੇ ਹੇਠਾਂ ਠਿੱਠ ਲਿਆ ਹੈ ਕ੍ਰਿਚਕ ਨੂੰ। ਕ੍ਰਿਚਕ ਉੱਪਰ ਤਾਂ ਚੜ ਕੇ, ਜਿਹੜਾ ਕ੍ਰਿਚਕ ਦੇ ਉੱਪਰ ਜਿਹਾ ਚੜ ਕੇ ਨਾ ਭੀਮ ਸੈਨ ਨੇ ਬਹੁ ਗੋਡਨ ਮਾਰ ਕਭੂਮ ਗਿਰਾਇਓ, ਬੜੇ ਕੰਡੇ ਗੋਡੇ ਜੇ ਮਾਰ ਮਾਰ ਕੇ ਧਰਤੀ ਤੇ ਸਿੱਟ ਲਿਆ ਇਸ ਨੂੰ। ਦਾਓ ਬਚਾਏ ਉਬੈ ਪੱਗ ਭੀਮ ਨੇ, ਵੀਰੇ ਭੀਮ ਸੈਨ ਨੇ ਕਹਿੰਦੇ ਦੋਵੇਂ ਪੈਰਾਂ ਦਾ ਬਚਾ ਜਾ ਕਰਕੇ ਦਾ ਜਾ ਲਾ ਕੇ, ਤਾਂ ਛਤੀਆ ਪਰ ਹਾਰ ਲਗਾਇਓ, ਕਹਿੰਦੇ ਉਹਦੀ ਛਾਤੀ ਉੱਪਰ ਕਹਿੰਦੇ ਇਸ ਤਰ੍ਹਾਂ ਕਹਿੰਦੇ ਬਾਰ ਜਾ ਲਗਾਇਆ, ਚੋਟ ਲੱਗੇ ਨਾ ਸੰਭਾਰ ਰਹੀ। ਜਦੋਂ ਕਹਿੰਦੇ ਉਹ ਸੱਟ ਜੀ ਲੱਗੀ ਹੈ ਕ੍ਰਿਚਕ ਨੂੰ, ਕਹਿੰਦੇ ਸੰਭਾਲ ਹੀ ਨਹੀਂ ਰਹੀ ਹੈ, ਹੋਸ਼ ਹੀ ਨਹੀਂ। ਗਿਰਗਾ ਜਨ ਪਾਨ ਨ ਰੂਖ ਗਿਰਾਇਓ, ਐਂ ਕਹਿੰਦੇ ਡਿੱਗ ਪਿਆ ਜਾਣੀ ਕਿਸੇ ਦਰਖਤ ਨੂੰ, ਤਿੱਖੀ ਪਾਉਣ ਨੇ ਹਨੇਰੀ ਨਹੀਂ ਛੱਡਿਆ ਹੈ। ਭੀਮ ਚੜਾ ਤੇ ਉਪਰ ਕ੍ਰੋਧ ਕਰ, ਫੇਰ ਕੀ ਹੈ ਕਹਿੰਦੇ ਭੀਮ ਚੰਦ ਕ੍ਰੋਧ ਕਰਕੇ ਉਹ ਕ੍ਰਿਚਕ ਦੇ ਉੱਪਰ ਚੜ ਗਿਆ। ਹੱਥ ਗਹਿਓ ਸੋ ਮਰੋੜ ਕੇ ਡਾਰਾ, ਹੱਥ ਜਾ ਫੜ ਕੇ ਤੇ ਮਰੋੜ ਕੇ ਸਿੱਟਤਾ ਇਸ ਕ੍ਰਿਚਕ ਨੂੰ। ਹੀਨ ਭਇਓ ਬਲ ਦੇ ਖਤ ਹੈ, ਦੇਖ ਰਿਹਾ ਵੀ ਇਹਦਾ ਕ੍ਰਿਚਕ ਦਾ ਬਲ ਤਾਂ ਹੁਣ ਨਾਸ ਹੋ ਗਿਆ, ਕੁਝ ਕਰਨ ਰਿਹਾ ਨਹੀਂ। ਕੁਝ ਦੂਸਰ ਜੋ ਉਰਤੇ ਸੋ ਉਖਾਰਾ, ਬਾਹਾਂ ਵਿੱਚ ਬਲ ਨਹੀਂ ਰਿਹਾ। ਦੂਸਰੀ ਕਹਿੰਦੇ ਨਾਲ ਜਿਹੜਾ ਊਰਜਾ ਸੀ ਛਾਤੀ ਜੀ ਸੀ, ਕਹਿੰਦੇ ਉਹ ਖੇਡ ਦਿੱਤੀ ਹੈ। ਮੂੜ ਮਰੋੜ ਲਇਓ ਪੁਨ ਤਾਹੇ ਕੋ, ਫਿਰ ਇਹਦਾ ਜਿਹੜਾ ਸਿਰ ਜਾ ਉਹ ਵੀ ਕਹਿੰਦੇ ਮਰੋੜ ਲਿਆ ਹੈ, ਗਰਦਨ ਜੀ ਮਰੋੜ ਸੀ ਇਸ ਦੀ। ਦੀਨ ਟਕਾਏ ਸੋ ਛਾਤੀ ਮਝਾਰਾ, ਇਸ ਤਰ੍ਹਾਂ ਕਹਿੰਦੇ ਸਿਰ ਜਾ ਮਰੋੜ ਕੇ ਨਾ ਇਹਦਾ ਕ੍ਰਿਸ਼ਕ ਦਾ ਛਾਤੀ ਵੀ ਟਕਾ ਦਿੱਤਾ ਹੈ। ਹੱਥ ਦੋ ਪੱਗ ਤੋਰ ਭਲੀ ਬਿਦ, ਫਿਰ ਦੋਵੇਂ ਹੱਥ ਦੋਵੇਂ ਪੈਰ ਜੇ ਤੋੜ ਕੇ ਦੇ ਚੰਗੇ ਨਾਲ, ਪੇਟ ਮੈਂ ਪਾਏ ਕਿ ਨੀਕੇ ਸਵਾਰਾ, ਪੇਟ ਦੇ ਵਿੱਚ ਪਾ ਕੇ ਨਾ ਚੰਗੀ ਤਰ੍ਹਾਂ ਬਣਾਇਆ, ਸਾਰਾ ਭੰਡ ਜੀ ਬਣਾ ਦੀ, ਗੋਲ ਮੋਲ ਜਿਹਾ ਕਰਤਾ। ਦੋਹਰਾ ਕਰ ਕੁਲਾਲ ਕੇ ਚਾਕ ਸਮ, ਜਿਵੇਂ ਕੁਲਿਆਰ ਦਾ ਚੱਕ ਹੁੰਦਾ ਨਾ ਇਸ ਦੇ ਸਮਾਨ, ਗੋਲ ਮੋਲ ਜਿਹਾ ਕਰਕੇ ਕ੍ਰਿਸ਼ਕ ਨੂੰ। ਜੋ ਸਤੀਰ ਚੱਟ ਸਾਰ, ਸਕੂਲ ਦੇ ਵਿੱਚ ਵੱਡਾ ਸਾਰਾ ਸਤੀਰ ਜੀ ਲਟੈਣ ਜੀ ਹੈ ਸੀ, ਤੇਹ ਕੋ ਸਿਰੋ ਉਠਾਏ ਕੈ, ਟੈਨ ਦਾ ਚੱਕ ਕੇ ਨਾ ਇੱਕ ਪਾਸਾ ਜਾ, ਦੀਨ ਤਸਾਏ ਮਜਾਰ, ਲਟੈਣ ਦੇ ਵਿੱਚ ਹੇਠਾਂ ਤਸਾਤਾ, ਕਹਿੰਦੇ ਉਹਦੇ ਵਿੱਚ ਫਸਾਤਾ ਇਹ ਕ੍ਰਿਚਕ। ਸਵਈਆ ਚਾਰ ਘੜੀ ਜਬ ਰਹਿਣ ਰਹੀ, ਜਦੋਂ ਚਾਰ ਘੜੀਆਂ ਬਾਕੀ ਰਾਤ ਰਹਿ ਗਈ ਹੈ, ਤਬ ਭੀਮ ਗਇਓ ਆਪਣੇ ਘਰ ਮਾਹੀ, ਜਿਹੜਾ ਭੀਮ ਸੈਨ ਕ੍ਰਿਚਕ ਨੂੰ ਫਤਨੇ ਪੂਰਾ ਕਰਕੇ ਘਰ ਵਿੱਚ ਚਲਿਆ ਗਿਆ। ਦੇਹ ਭਇਓ ਸ਼ਰਮ ਸੋਏ ਰਹਿਓ, ਸਰੀਰ ਨੂੰ ਥਕੇਵਾਂ ਜਾ ਹੋ ਗਿਆ ਸੀ, ਜਿਸ ਕਰਕੇ ਭੀਮ ਫਿਰ ਘਰ ਵਿੱਚ ਜਾ ਕੇ ਸੁਤਾ ਰਿਹਾ। ਪੁਰ ਬੀਚ ਲਖੀ ਕਿਨਹੂੰ ਸੁਧ ਨਾਹੀ, ਸ਼ਹਿਰ ਦੇ ਵਿੱਚ ਕਿਸੇ ਨੇ ਵੀ ਖਬਰਸਾਰ ਨਹੀਂ ਜਾਣੀ ਵੀ ਕ੍ਰਿਚਕ ਦੀ ਕਿਵੇਂ ਹੋਈ, ਕਿਵੇਂ ਮਾਰਿਆ ਭੀਮ ਸੈਨ ਨੇ, ਕਿਸੇ ਨੂੰ ਕੋਈ ਕੋਈ ਪਤਾ ਨਹੀਂ। ਭੋਰ ਭਈ ਸਭ ਲੋਕ ਉੱਠੇ, ਜਦੋਂ ਸਵੇਰ ਜੀ ਉੱਠਦੀ ਹੈ ਸਾਰੇ ਲੋਕ ਉੱਠ ਖੜੋਤੇ। ਪਿਖ ਕ੍ਰੀਚਕ ਪਾਇਨ ਧਾਮ ਜਹਾਹੀ, ਜਿੱਥੇ ਉਹ ਕ੍ਰੀਚਕ ਜਾ ਕਰ ਜਾ ਹੈ ਸੀ ਉੱਥੇ ਜਦੋਂ ਲੱਭਿਆ ਨਾਨਾ ਲੋਕਾਂ ਨੂੰ। ਹੋਏ ਹਿਰਦੈ ਬਿਸਮੈ ਸਭ ਹੀ, ਸਾਰੇ ਜਿਹੜੇ ਲੋਕ ਹੈ ਕ੍ਰੀਚਕ ਨੂੰ ਜਾਣਨ ਵਾਲੇ ਹੈਰਾਨ ਜੇ ਹੋ ਰਹੇ। ਤਬ ਖੋਜਨ ਕੀਨ ਭਲੀ ਬਿਧਤਾ ਹੈ, ਫਿਰ ਉਹ ਕ੍ਰੀਚਕ ਨੂੰ ਚੰਗੇ ਢੰਗ ਨਾਲ ਲੱਭਣਾ ਜਾ ਸ਼ੁਰੂ ਕੀਤਾ। ਰੌਰ ਪਰਾ ਸਗਰੇ ਪੁਰ ਮੈਂ, ਸਾਰੇ ਸ਼ਹਿਰ ਦੇ ਵਿੱਚ ਰੌਲਾ ਜਾ ਪੈ ਗਿਆ ਵੀ ਕ੍ਰੀਚਕ ਦਾ ਨੀ ਪਤਾ ਲੱਗ ਗਿਆ ਕਿੱਧਰ ਗਿਆ ਰਾਤ ਨੂੰ। ਨਹਿ ਕ੍ਰੀਚਕ ਪਾਵਤ ਹੈ ਕਿਹ ਥਾਈ, ਕਿਸੇ ਥਾਂ ਤੇ ਵਿੱਚ ਵੀ ਜਿਹੜਾ ਕ੍ਰੀਚਕ ਹੈ ਵਿਰਾਟ ਰਾਜੇ ਦਾ ਸਾਲਾ ਲੱਭ ਨੀ ਰਿਹਾ ਹੈ। ਦੇਖਿਓ ਤਬੈ ਚੱਟ ਸਾਰ ਮਜਾਰ, ਕਹਿੰਦੇ ਸਕੂਲ ਦੇ ਵਿੱਚ ਜਾ ਕੇ ਕਿਸੇ ਨੇ ਦੇਖਿਆ ਕੁਲਾਲ ਕਚਾਕ ਸਮਾਨ ਬਣਾਈ, ਜਿਵੇਂ ਘੁਮਿਆਰ ਦਾ ਗੋਲ ਮੋੜ ਜਾ ਚੱਕਰ ਹੁੰਦਾ ਉਹਦੇ ਸਮਾਨ ਬਣਾ ਕੇ ਕ੍ਰੀਚਕ ਨੂੰ। ਆਨਨ ਦੇਖ ਪਛਾਣਤ ਭੇ, ਉਹਦਾ ਮੂੰਹ ਜਾ ਦੇਖ ਕੇ ਪਛਾਣ ਕੀਤੀ ਵੀ ਤਾਂ ਕ੍ਰੀਚਕ ਦਿਸਦਾ ਮਾਰਿਆ ਹੋਇਆ। ਸਿਰ ਤੋੜ ਜੋ ਪੇਟ ਕੇ ਮਾਹੇ ਟਿਕਾਏ, ਜਿਹੜਾ ਸਿਰ ਜਾ ਤੋੜ ਕੇ ਭੀਮ ਸੈਨ ਨੇ ਪੇਟ ਦੇ ਵਿੱਚ ਤਸਾਇਆ ਹੋਇਆ ਸੀ, ਵਿੱਚ ਲੋਇਆ ਹੋਇਆ ਸੀ। ਹੱਥ ਨ ਪਾਵ ਨ ਪਾਵਤ ਹੈ, ਨਾ ਹੱਥ ਨਾ ਪੈਰ ਕਹਿੰਦੇ ਲੱਭਦੇ ਦੇ। ਬਿਸਮਾਦ ਭਏ ਸਭ ਜਾਣੇ ਉਹ ਨ ਜਾਈ, ਸਾਰੇ ਚਰਜੇ ਹੋਏ ਕਹਿੰਦੇ ਉਹ ਜਾਣਿਆ ਜਾਂਦਾ ਏਡਾ ਬਲੀ ਸੀ ਇਹ ਕਿਵੇਂ ਮਾਰਤਾ ਕਿਸੇ ਨੇ। ਕੌਣੇ ਹਤਿਓ ਯਹ ਹੋ ਤੋ ਬਲੀ, ਕ੍ਰੀਚਕ ਤਾਂ ਬਹੁਤ ਬਲੀ ਸੀ, 10,000 ਸਾਥੀ ਜਿੰਨਾ ਬਲ ਸੀ ਇਹਨੇ ਕਿਹਨੇ ਮਾਰਤਾ। ਆਯੁਧ ਕੋ ਛੱਤ ਲਾਗਿਓ ਨ ਕੋ, ਕੇ ਸ਼ਸਤਰ ਦਾ ਤਾਂ ਕੋਈ ਜ਼ਖਮ ਫੱਟ ਦੇ ਲੱਗਿਆ ਨਹੀਂ ਦਿਸਦਾ। ਫਿਰ ਵਿਚਾਰ ਕੀਓ ਸਭ ਨੇ, ਫਿਰ ਆਪੋ ਵਿੱਚ ਹੀ ਸਾਰਿਆਂ ਨੇ ਉਹ ਵਿਚਾਰ ਜੀ ਕਰ ਲਈ। ਕਹੀ ਸਯੰਦਰੀ ਬਾਨੀ ਭਈ ਸੱਚ ਸੋ, ਕਹਿੰਦੇ ਵੀ ਜੇ ਰਾਜੇ ਦੀ ਉਹ ਨੈਣ ਨਾ ਦਾਸੀ ਬਣੀ ਉਹਨੇ ਜਿਹੜੀ ਗੱਲ ਕਹੀ ਉਹ ਸੱਚੀ ਹੋ ਗਈ ਲੱਗਦੀ ਹੈ। ਗੰਧਰਵ ਤਾਂ ਕੇ ਹੁਤੇ ਰਖਵਾਰ, ਕਹਿੰਦੀ ਸੀ ਨਾ ਨੈਣ ਵੀ ਮੇਰੇ ਪੰਜ ਰੱਖਿਆ ਕਰਨ ਵਾਲੇ ਗੰਧਰਵ ਬਲੀ ਹੈਗੇ। ਅਵਗਿਆ ਬਿਲੋਕ ਕਮਾਰ ਦਯੋ, ਉਹਨਾਂ ਨੇ ਵੀ ਨਰਾਦਰੀ ਜੀ ਅਵਗਿਆ ਜੀ ਦੇਖ ਕੇ ਤੇ ਉਹਨਾਂ ਨੇ ਆ ਕੇ ਬਲੀਆਂ ਨੇ ਮਾਰ ਦਿੱਤਾ ਹੋਣਾ। ਜੋਧ ਲੜੈ ਤਾਂ ਲੱਗੈ ਅੰਗ ਆਯੁਧ, ਜੇ ਆਪੋ ਵਿੱਚ ਹੀ ਸੂਰਮੇ ਲੜਨ ਤਾਂ ਫਿਰ ਸ਼ਸਤਰਾਂ ਅੰਗ ਲੱਗਦੇ ਹੀ ਹੈ ਨਾ, ਸ਼ਸਤਰ ਤਾਂ ਵੱਜਦੇ ਹੀ ਹੈ ਨਾ, ਜ਼ਖਮ ਹੁੰਦੇ ਹੈ। ਐਸੇ ਬਣਾਏ ਕਹੈ ਮਿਲ ਸੋ, ਉਹ ਜਿਹੜੇ ਲੋਕ ਮਿਲ ਮਿਲ ਕੇ ਗੱਲਾਂ ਬਾਤਾਂ ਜੀ ਬਣਾ ਬਣਾ ਕਹਿੰਦੇ ਵੀ ਇਹ ਜਿਹੜੀ ਨੈਣ ਕਹਿੰਦੀ ਸੀ ਪੰਜ ਮੇਰੇ ਗੰਧਰਵੇ ਰੱਖਿਆ ਕਰਨ ਵਾਲੇ ਬਲੀ, ਉਹਨਾਂ ਨੇ ਆ ਕੇ ਮਾਰਿਆ ਕ੍ਰੀਚਕ ਨੂੰ। ਦੋਹਰਾ ਭਰਾਤ ਹੁਤੇ ਸੱਤ ਤਾਂ ਹੈ ਕੇ, ਇਸ ਤਰ੍ਹਾਂ ਜਿਹੜਾ ਕ੍ਰੀਚਕ ਸੀ ਇਹਦੇ ਕਹਿੰਦੇ 100 ਭਰਾ ਹੋ ਰਹੇ ਸੀ। ਕਰ ਹੈ ਬਿਰਲਾਪ ਪੁਕਾਰ, ਸਾਰਾ 100 ਦਾ 100 ਭਰਾ ਕਹਿੰਦੇ ਬਿਰਲਾਪ ਕਰ ਰਹੇ ਹੈ, ਚਾਂਗਰਾ ਮਾਰ ਰਿਹਾ ਵੀ ਸਾਡਾ ਭਰਾ ਮਾਰਦਾ ਪਤਾ ਨੀ ਕਿਹਨੇ। ਭੂਖਨ ਯੁੱਤ ਸ਼ਿੰਗਾਰ ਖੁਆ, ਇਸ ਤਰ੍ਹਾਂ ਗਹਿਣਿਆਂ ਦੇ ਸਮੇਤ ਜਿਹੜੇ ਸ਼ਿੰਗਾਰ ਸੂਰਜੇ ਕਹਿੰਦੇ ਗੁਆ ਤੇ ਲਾ ਕੇ ਪਰੇ ਸਿੱਟ ਤੇ। ਪੀਟਤ ਕਰ ਮੁਖ ਨਾਰ, ਇਸ ਤਰ੍ਹਾਂ ਜਿਹੜੀਆਂ ਮੂੰਹ ਤੇ ਹੱਥ ਜਾ ਮਾਰ ਕੇ ਜਿਹੜੀਆਂ ਇਸਤਰੀਆਂ ਸਾਰੀਆਂ ਕਹਿੰਦੇ ਰੋ ਪਿੱਟ ਰਹੀਆਂ ਹਨ। ਚੌਪਈ ਸ਼ੋਰ ਪਰਾ ਸਗਰੇ ਪੁਰ ਬੀਚੂ, ਸਾਰੇ ਸ਼ਹਿਰ ਦੇ ਵਿੱਚ ਬੜਾ ਭਾਰੀ ਸ਼ੋਰ ਸ਼ਰਾਬਾ ਪੈ ਗਿਆ ਹੋਇਆ। ਸੁਣ ਸੁਣ ਆਏ ਊਚ ਆਰ ਨੀਚੂ, ਜਿਹੜੀਆਂ ਨੀਵੀਆਂ ਜਾਤਾਂ ਵਾਲੇ ਉਹ ਵੀ ਸੁਣ ਸੁਣ ਕੇ ਆ ਗਏ, ਉੱਚੀਆਂ ਜਾਤਾਂ ਵਾਲੇ ਵੀ ਆ ਪਹੁੰਚ ਗਏ। ਸੁਸਾਬ ਲੋਕਤ ਚੱਕ੍ਰਿਤ ਹੋਈ, ਇਹ ਕ੍ਰੀਚਕ ਦੇ ਜਿਹੜੀ ਭੈਣ ਸੀ ਰਾਜੇ ਦੀ ਘਰਵਾਲੀ ਉਹ ਵੇਖ ਵੇਖ ਕੇ ਹੈਰਾਨ ਹੁੰਦੀ ਹੈ। ਗੁਣਗਾਨ ਵਰਣਨ ਕਰ ਕੇ ਰੋਈ, ਆਪਣੇ ਭਰਾ ਦੇ ਕ੍ਰੀਚਕ ਦੇ ਸਮੂਹ ਗੁਣਾਂ ਨੂੰ ਕਥਨ ਕਰ ਕਰਕੇ ਰੋਈ ਹੈ। ਨ੍ਰਿਪ ਰੋਇਓ ਜਬ ਮ੍ਰਿਤਕ ਦੇਖਾ, ਰਾਜਾ ਵੀ ਬਰਾਟ ਰੋਇਆ ਜਦੋਂ ਕ੍ਰੀਚਕ ਆਪਣੇ ਸਾਲੇ ਨੂੰ ਮਰਿਆ ਦੇਖਿਆ। ਭਯੋ ਨਾਰ ਕੋ ਬ੍ਰਿੰਦ ਵਿਸੇਖਾ, ਉਸ ਵੇਲੇ ਘਰ ਦੇ ਵਿੱਚ ਇਸਤਰੀਆਂ ਦਾ ਬਹੁਤਾ ਜਿਹਾ ਇਕੱਠ ਹੋ ਗਿਆ। ਭਰਾਤ ਦੁਸ਼ਟ ਕੇ ਕੁਮਤ ਵਿਚਾਰ, ਪਿਆਰੀ। ਹਾਂ ਜਿਹੜੇ ਕਹਿੰਦੇ ਜਿਹੜੇ ਕ੍ਰਿਸ਼ਨ ਦੁਸ਼ਟ ਦੇ ਜਿਹੜੇ ਭਰਾ ਹੈ ਨਾ, ਉਹਨਾਂ ਨੇ ਖੋਟੀ ਮਤ ਨਾਲ ਇਉਂ ਵਿਚਾਰਨ ਕਰ ਲਈ ਹੈ। ਕਾਰਨ ਮਰਨ ਸੁੰਦਰੀ ਨਾਰੀ, ਸਾਡੇ ਕ੍ਰਿਸ਼ ਭਾਅ ਦਾ ਮਾਰਨ ਦਾ ਕਾਰਨ ਇਹ ਜਿਹੜੀ ਆ ਸੁੰਦਰ ਇਸਤਰੀ ਆ ਨੈਣ ਜੀ ਹੈ। ਤੇ ਕੋ ਜਾ ਰਹਿਗੇ ਇਸ ਸਾਥਾ, ਆਪਣੇ ਭਰਾ ਦੇ ਨਾਲ ਕਹਿੰਦੇ ਨੈਣ ਨੂੰ ਸਜਾਉਂਦੀ ਸਾਰਾਂਗੇ। ਕਹੇ ਅਸ ਗਹੇ ਉਹ ਦਰੋਪਦੀ ਹਾਥਾ, ਇਸ ਤਰ੍ਹਾਂ ਕਹਿ ਕੇ ਕਹਿੰਦੇ ਉਹ ਦਰੋਪਦੀ ਨੂੰ ਫੜ ਲਿਆ, ਖਿੱਚ ਲਿਆ ਵੀ ਤੈਨੂੰ ਜਉਂਦੀ ਨੂੰ ਸਾੜਾਂਗੇ, ਤੇਰੇ ਪਿੱਛੇ ਸਾਡਾ ਭਰਾ ਮਾਰਿਆ ਬਲੀਆਂ ਬੰਦ ਦਰਬਾਰ ਨੇ। ਵਹਿਰ ਨਗਰ ਤੇ ਚਿਖਾ ਬਣਾਈ, ਇਸ ਤਰ੍ਹਾਂ ਕਹਿੰਦੇ ਸ਼ਹਿਰ ਤੋਂ ਬਾਹਰ ਬਾਹਰ ਜਿੱਥੇ ਚਿਖਾ ਜੀ ਬਣਾਈ ਹੈ, ਪਹੁ ਨਰ ਤੇ ਕੋ ਲੀਨ ਉਚਾਈ, ਬਹੁਤੇ ਲੋਕਾਂ ਨੇ ਇਕੱਠਾ ਜਾ ਕਰਕੇ ਉਹ ਕ੍ਰਿਸ਼ਨ ਨੂੰ ਚੁੱਕ ਲਿਆ। ਬਿਨ ਰੱਖਿਅਕ ਗਹਿਕਾਰ ਤੇ ਹਾਥਾ, ਕੁਛ ਬਿਨਾਂ ਰੱਖਿਆ ਕਰਨ ਤੋਂ ਉਹਦਾ ਹੱਥ ਜਾ ਫੜ ਕੇ, ਗਮ ਨੇ ਲੋਕ ਲੀਏ ਤੇ ਸਾਥਾ, ਦਰੋਹਤਾਂ ਨੇ ਉਹਦੇ ਨੈਣ ਬਣੀਆਂ ਨੂੰ ਕਹਿੰਦੇ ਫੜ ਕੇ ਨਾਲ ਲੈ ਚੱਕੇ ਵੀ ਇਹਨੂੰ ਜੰਗਲੀ ਵਿੱਚ ਸਾੜਨਾ। ਚੀਰ ਚੀਰ ਮੈਂ ਝਿਲਕੈ ਦੇਹੀ, ਕਹਿੰਦੇ ਬਰੀਕ ਰੰਗ ਦੇ ਕੱਪੜੇ ਜੇ ਪਾਏ ਉਹਨਾਂ ਵਿੱਚ ਦੇ ਇਉਂ ਲਿਸ਼ਕਾਰੇ ਮਾਰ ਰਹੀ ਹੈ। ਦੀਪ ਸਿਖਾ ਮਦ ਦਰਪਣ ਜੇਹੀ, ਸ਼ੀਸ਼ੇ ਦੇ ਵਿੱਚ ਕਹਿੰਦੇ ਦੀਵੇ ਦੀ ਲਾਟ ਵੀ ਦਿਸ ਰਹੀ ਹੋਵੇ, ਬਰੀਕ ਕੱਪੜੇ ਉਹ ਸ਼ੀਸ਼ੇ ਵਾਂਗ ਉਹਦੇ ਸਰੀਰ ਦਿਸ ਰਿਹਾ ਹੈ। ਇਸ ਦਾ ਨਾਭ ਰੁਮਾਵਲ ਉਪਮਾ ਭਾਰੀ, ਲਾਭੀ ਧੰਨੀ ਤੇ ਰੁਮਾਂ ਦੀ ਪੰਗਤੀ ਉਹਦੀ ਭਾਰੀ ਉਪਮਾ ਹੈ। ਮਨ ਹੋ ਮੇਰ ਪਰ ਜਮਨਾ ਵਾਰੀ, ਮਨੋ ਕਹਿੰਦੇ ਸਮੇਰ ਪੁਰਬ ਕਹਿੰਦੇ ਜਮਨਾ ਦਾ ਪਾਣੀ ਚੱਲ ਰਿਹਾ। ਲੋਕ ਬਿਲੋ ਕਹਿ ਗੇਰਾ ਅਲਾਈ, ਲੋਕ ਵੇਖ ਵੇਖ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੈ। ਬਿਨ ਅਪਰਾਧ ਦੇ ਹੁਸ਼ੋਰ ਵਿਚਾਰੀ ਨੈਣ ਤਾਂ ਬੇਗੁਨਾਹੀ, ਇਹਨੂੰ ਤਾਂ ਵੀ ਛੁਡਾ ਦੇਣਾ ਚਾਹੀਦੇ, ਇਹਨੂੰ ਕਿਉਂ ਸਾੜਨਾ ਹੈ। ਕੋਈ ਨ ਮਾਨਹਿ ਕਿਸ ਕੋ ਕਹਿਨੋ, ਜਿਹੜੇ ਕ੍ਰਿਸ਼ਕ ਦੇ ਸੌ ਭਰਾ ਉਹ ਕਿਸੇ ਦਾ ਕਿਹਾ ਹੋਇਆ ਮੰਨਦੇ ਹੀ ਨਹੀਂ। ਕ੍ਰਿਸ਼ਕ ਮਰਨ ਸ਼ੋਕ ਕੀ ਦਹਿਨੋ, ਕਹਿੰਦੇ ਕ੍ਰਿਸ਼ਕ ਦੇ ਮਰਨ ਕਰਕੇ ਸਾਰੇ ਸ਼ੋਕ ਨੇ ਸਾੜੇ ਪਏ, ਕਹਿੰਦੇ ਇਹਨੂੰ ਨਹੀਂ ਛੱਡਣਾ ਹੈ। ਦਿਲ ਪਹਿ ਬਹੁਤ ਮਿਲੇ ਨਰ ਨਾਰੀ, ਹੋਰ ਜਿਹੜੇ ਮਾਈ ਭਾਈ ਹੈ ਪੁੱਠੇ ਹੋਏ ਜਦੋਂ ਲਜਾਰੇ ਚਿਖਾ ਬਲ ਨੂੰ ਬੜਾ ਬਰਲਾਪ ਕਰ ਰਹੇ ਹੈ। ਭਇਓ ਦਰੋਪਦੀ ਕੋ ਦੁੱਖ ਭਾਰੀ, ਉਸ ਵੇਲੇ ਦਰੋਪਦੀ ਵਿਚਾਰੀ ਨੂੰ ਭਾਰੀ ਦੁੱਖ ਹੋਇਆ ਵੀ ਜਿਉਂਦੀ ਸਾੜਨਗੇ। ਗਹੀ ਹੱਥ ਤੇ ਵਿਆਕੁਲ ਹੋਈ, ਕ੍ਰਿਸ਼ਕ ਦੇ ਭਰਾਵਾਂ ਨੇ ਹੱਥਾਂ ਵਿੱਚ ਨੂੰ ਫੜਿਆ ਹੋਇਆ ਵਿਆਕੁਲ ਹੋ ਰਹੀ। ਰੱਖਿਅਕ ਦੇਖਿਓ ਨਿਕਟ ਨ ਕੋਈ, ਇੱਧਰ ਉੱਧਰ ਦੇਖਿਆ ਨੇੜੇ ਤੇੜੇ ਵੀ ਕੋਈ ਰੱਖਿਆ ਕਰਨ ਵਾਲਾ ਤਾਂ ਹੈ ਨਹੀਂ। ਰੋਦਨ ਕਰਤ ਨੈਣ ਝਲਕਾਹੀ, ਵਿਚਾਰੀ ਰੋਣਾ ਕਰਦੀ ਹੈ ਨੇਤਰਾਂ ਵਿੱਚੋਂ ਪਾਣੀ ਝਲਕਦਾ ਹੈ। ਮਨ ਹੋ ਮੀਨ ਦਾ ਜਲ ਕੇ ਮਾਹੀ, ਮਨੋ ਦੋ ਜਿਹੜੇ ਮੱਛ ਹੈ ਪਾਣੀ ਦੇ ਵਿੱਚ ਫਿਰ ਰਹੇ। ਸੁੱਕੇ ਅਰਧ ਬੋਲ ਨਹਿ ਆਵਤ, ਸੁੱਕੇ ਜਵਾਨ ਵਿੱਚੋਂ ਕੋਈ ਗੱਲ ਨਹੀਂ ਆ ਰਹੀ ਹੈ। ਬਿਥਰੇ ਕੇਸ ਤ੍ਰਾਸ ਬਹੁ ਪਾਵਤ, ਖਿਲਰੇ ਪਰੇ ਬੜਾ ਡਰ ਪਾ ਰਹੀ ਹੈ ਇਹ। ਸੁਧ ਨਾ ਸਵਾਰਨ ਸੀਸ ਪਿਛੋਰੀ, ਪਿਛਲੇ ਪਾਸੇ ਦੀ ਜਿਹੜੀ ਕਹਿੰਦੇ ਉਹ ਪਿਛੋਰੀ ਜੀ ਹੈ ਚੁੰਨੀ ਜੀ, ਸਵਾਰਨ ਦੀ ਕੋਈ ਖਬਰ ਖਾਰ ਨਹੀਂ ਰਹੀ ਇਸ ਨੂੰ। ਗਮਨੇ ਸਰਬ ਭੀਮ ਗ੍ਰਹਿ ਓਰੀ, ਜਿੱਥੇ ਕਹਿੰਦੇ ਭੀਮ ਸੈਨ ਦਾ ਘਰ ਸੀ ਨਾ, ਉਧਰ ਨੂੰ ਕਹਿੰਦੇ ਲੈ ਕੇ ਦਾ ਭਗਵਾਨ ਜਾ ਚੱਲੇ ਹਾਂ। ਸੁਣਿਓ ਸਰੋਨ ਮਹਿ ਸ਼ੋਰ ਵਿਸਾਲਾ, ਭੀਮ ਸੈਨ ਨੇ ਕਹਿੰਦੇ ਆਪਣੇ ਕੰਨਾਂ ਵਿੱਚ ਬਹੁਤਾ ਰੌਲਾ ਪੈਂਦਾ ਜਾ ਸੁਣਿਆ। ਉੱਠਿਓ ਨੀਂਦ ਤਾਜ ਕਰਤੇ ਕਾਲਾ, ਰਾਤ ਨੂੰ ਘੁਸਣ ਮੁੱਕੀ ਨਾਲ ਜੰਗ ਹੁੰਦਾ ਸੀ, ਇਸ ਕਰਕੇ ਨੀਂਦ ਤੋਂ ਉੱਠਿਆ ਉਸ ਸਮੇਂ ਛੱਡ ਕੇ ਸਭ ਕੋਈ ਨੀਂਦ ਜੀ। ਦੇਖ ਪੰਚਾਲੀ ਕੋ ਅਕੁਲਾਵਾ, ਜਦੋਂ ਬਾਹਰ ਜਾ ਕਰਕੇ ਨਿਕਲਿਆ ਤੇ ਉੱਧਰ ਹੁਣ ਕ੍ਰਿਸ਼ਨ ਦੇ ਭਰਾਵਾਂ ਨੇ ਦਰੋਪਦੀ ਨੂੰ ਫੜਿਆ ਹੈ ਤੇ ਉਸ ਵੇਲੇ ਉਹ ਬਹੁਤ ਕਾਲਾ ਜਾ ਪਿਆ ਹੈ। ਜੇ ਕੋ ਬਦਨ ਕਮਲ ਕੁਮ ਲਾਵਾ, ਦਰੋਪਦੀ ਦਾ ਕਹਿੰਦੇ ਜਿਹੜਾ ਮੁੱਖ ਹੈ ਕਮਲ ਵਾਂਗੂ ਕਮਲਾਇਆ ਮੁਰਝਾਇਆ ਪਿਆ ਹੈ। ਨੈਣ ਸੈਨ ਦੀਨੀ ਸਮਝਾਈ, ਭੀਮ ਸੈਨ ਨੇ ਨੇਤਰਾਂ ਦੀ ਇਸ਼ਾਰੇ ਨਾਲ ਉਹਨੂੰ ਸਮਝਾ ਦਿੱਤਾ ਵੀ ਤੂੰ ਨਾ ਰੋ ਪਿੱਟ, ਮੈਂ ਆਇਆ ਤੇ ਤੇਰੀ ਮੈਂ ਸਹਾਇਤਾ ਕਰੂੰ, ਹੁਣ ਇਹਨਾਂ ਨੂੰ ਮਾਰੂੰਗਾ ਜਿਹੜੇ ਇਹ ਦੂਜੇ ਵੀ ਹੈਗੇ। ਮੈਂ ਆਵੋ ਤਾਂ ਕਰੋ ਸਹਾਈ। ਮੈਂ ਪਿੱਛੇ ਪਿੱਛੇ ਆ ਰਿਹਾ, ਤੇਰੀ ਬਚਾ ਦੀ ਸਹਾਇਤਾ ਕਰਾਂਗਾ, ਤੈਨੂੰ ਬਚਾਵਾਂਗਾ। ਕੁਛ ਕੁ ਦ੍ਰੋਪਦੀ ਧੀਰਜ ਧਰਿਓ। ਜਦੋਂ ਪੀਰ ਸੈਂਤ ਨੇ ਸੈਂਤ ਨਾਲ ਸਮਝਾਇਆ ਉਸ ਵੇਲੇ, ਕਹਿੰਦੇ ਰੋਣ ਵੱਲੋਂ ਦ੍ਰੋਪਦਾ ਨੇ ਕੋਈ ਧੀਰਜ ਹੌਸਲਾ ਜਾ ਧਾਰਿਆ। ਬਹਿਤ ਨਦੀ ਜਨ ਹੱਥ ਪਕੜਿਓ। ਜਾਣੀ ਕੋਈ ਨਦੀ ਵਿੱਚ ਰੁੜ ਰਹੀ ਸੀ, ਕਿਸੇ ਨੇ ਹੱਥ ਪਕੜਾ ਦਿੱਤਾ, ਹੱਥ ਕੋਈ ਹੱਥ ਪਕੜ, ਹੱਥ ਵਿੱਚ ਕੋਈ ਕਿਸੇ ਨੇ ਹੱਥ ਫੜ ਲਿਆ, ਜਾਂ ਡੁੱਬਦੀ ਜਾਂਦੀ। ਇਸ ਤਰ੍ਹਾਂ ਭੀਮ ਸੈਨ ਨੇ ਮਾਨੋ ਹੱਥ ਪਕੜ ਲਿਆ ਇਸ ਦਾ। ਚਿਤਾ ਹੁਤੀ ਜਹ ਗਮ ਨੇ ਸਭ ਹੀ। ਜਿੱਥੇ ਕਹਿੰਦੇ ਉਹ ਚਿਖਾ ਜੀ ਬਾਰ ਬਾਰ ਸ਼ਹਿਰ ਤੋਂ ਬਣਾਈ ਸੀ, ਉੱਤੇ ਚੁੱਕੇ ਜਦੋਂ ਚੱਲੇ ਸਨੋ। ਵੱਡੋ ਬ੍ਰਿੰਦ ਭਾ ਲੋਕਨ ਤਬ ਹੀ। ਹਾਂ, ਬੜੇ ਲੋਕਾਂ ਦਾ ਉੱਥੇ ਇਕੱਠ ਜਿਹਾ ਹੋ ਗਿਆ, ਤਾਤਾ ਲੱਗਾ ਜਾਂਦਾ ਮਗਰ ਮਗਰ। ਭੀਮ ਸੈਨ ਕਰ ਵੇਖ ਕੁਡਾਲੀ। ਇੱਧਰ ਭੀਮ ਸੈਨ ਨੇ ਆਪਣਾ ਜਿਹੜਾ ਭੇਖ ਜਿਹਾ ਕਹਿੰਦੇ ਹੋਰੀ ਤਰ੍ਹਾਂ ਦਾ ਬਣਾ ਲਿਆ, ਵੱਡਾ ਸਾਰਾ ਚਾਦਰਾ ਜਿਹਾ ਬਣ ਕੇ ਉੱਤੇ ਮੜਾਸਾ ਜਿਹਾ ਮਾਰ ਲਿਆ। ਫਾਦਿਓ ਕੋਟ ਮਾਰ ਕਰ ਛਾਲੀ। ਹਾਂ, ਛਾਲ ਜੀ ਮਾਰ ਕੇ ਜਿਹੜਾ ਕਿਲਾ ਸੀ ਉਹ ਤੋਂ ਕਹਿੰਦੇ ਟੱਪ ਗਿਆ, ਬਾਹਰ ਨਿਕਲ ਗਿਆ। ਗਯੋ ਵਿਸਾਲ ਉਜਾਰ ਮਜਾਰਾ। ਬਹੁਤੀ ਉਜਾਰ ਸੀ, ਉੱਥੇ ਚਲਿਆ ਗਿਆ ਭੀਮ ਸੈਨ। ਸ਼ੁਸ਼ਕ ਬਿਰਖ ਇੱਕ ਹੱਥ ਉਖਾਰਾ। ਸੁੱਕਾ ਜਿਹਾ ਦਰਖਤ ਸੀ, ਹੱਥ ਦੇ ਨਾਲ ਉਹਨੂੰ ਕਹਿੰਦੇ ਪੱਟ ਲਿਆ ਇਸ ਨੇ। ਕ੍ਰੋਧ ਧਾਰ ਕਰ ਮੁਰਿਓ ਬਹੋਰੀ। ਬਹੁਤਾ ਗੁੱਸਾ ਧਾਰ ਕੇ ਫਿਰ ਉਹ ਦਰਖਤ ਦਾ ਚੁੱਕ ਕੇ ਪਿੱਛੇ ਨੂੰ ਮੁੜਿਆ। ਆਇਓ ਤੁਰਤ ਹੁਤੇ ਜੇ ਹਠੌਰੀ। ਜਿਸ ਜਗ੍ਹਾ ਤੇ ਉਹ ਕ੍ਰਿਸ਼ਕ ਦੀ ਚਿਖਾ ਜੀ ਬਣਾਈ ਉੱਥੇ ਆ ਗਿਆ ਬੜੀ ਛੇਤੀ। ਦਾਰੁਨ ਵੇਖ ਅਰਨ ਕੋ ਮਾਰਨ। ਕਹਿੰਦੇ ਭਿਆਨਕ ਭੇਖ ਜਾ ਤਾਰਿਆ ਬੈਰੀਆਂ ਨੂੰ ਮਾਰਨ ਵਾਸਤੇ। ਪੰਚਾਲੀ ਕੇ ਪ੍ਰਾਣ ਉਬਾਰਨ। ਜਿਹੜੀ ਘਰਵਾਲੀ ਦ੍ਰੋਪਦਾ ਉਹਦੇ ਕਹਿੰਦੇ ਪ੍ਰਾਣ ਬਚਾਉਣ ਲਈ, ਜਾਨ ਬਚਾਉਣ ਲਈ। ਜਾਏ ਸਮੀਪੰ ਦੀਨ ਦਿਖਾਈ। ਭੀਮ ਸੈਨ ਨੇ ਕਹਿੰਦੇ ਜਾ ਕੇ ਨੇੜੇ ਦਿਖਾਲੀ ਦਿੱਤੀ। ਦ੍ਰੋਪਦੀ ਉੱਚੀ ਗੇਰਾ ਅਲਾਈ। ਦ੍ਰੋਪਦਾ ਨੇ ਕਹਿੰਦੇ ਉੱਚੀ ਉੱਚੀ ਬੋਲਣਾ ਕੀਤਾ। ਗੰਧਰਵ ਜੋ ਮੇਰੋ ਰਖਵਾਰੀ। ਕਹਿੰਦੇ ਲੋਕੋ ਆ ਜਿਹੜੇ ਮੇਰੇ ਗੰਧਰਵ ਰੱਖਿਆ ਕਰਨ ਵਾਲੇ ਹੈ। ਸੋ ਆਇਓ ਤੁਮ ਲੇ ਹੋ ਨਿਹਾਰੀ। ਉਹਨਾਂ ਵਿੱਚੋਂ ਇੱਕ ਗੰਧਰਵ ਮੇਰੀ ਰੱਖਿਆ ਕਰਨ ਲਈ ਆ ਗਿਆ, ਤੁਸੀਂ ਅੱਖਾਂ ਨਾਲ ਦੇਖ ਲਓ। ਆਇਆ ਉਹ ਤੁਰਿਆ ਆਉਂਦਾ ਦਰਖਤ ਚੱਕੀ। ਭਾਜ ਜਾਹ ਮੁਝ ਕੋ ਦੇਹ ਸ਼ੋਰੀ। ਮੈਨੂੰ ਕਹਿੰਦੇ ਛੱਡ ਦੋ, ਜਾਨ ਬਚਾਉਣ ਵਾਸਤੇ ਭੱਜ ਜਾਓ ਤੁਸੀਂ। ਨਾ ਤੁਰ ਹਨੈ ਸਭਨ ਇਹ ਠੌਰੀ। ਜਿਹੜਾ ਵੀਰ ਜਾ ਆ ਗਿਆ ਨਾ, ਗੰਧਰਵ ਆ ਗਿਆ, ਇਸੇ ਜਗ੍ਹਾ ਸਾਰਿਆਂ ਨੂੰ ਮਾਰ ਮੁਕਾਊਗਾ। ਸੁਣ ਬਾਨੀ ਕੋ ਦੇਖਤ ਦੇਖਣ ਲਾਗੇ। ਦ੍ਰੋਪਦਾ ਤੋਂ ਸੁਣ ਕੇ ਸਾਰੇ ਉਸ ਤਰਫ ਨੂੰ ਤੱਕਣ ਲੱਗ ਪਏ। ਦਾਰੁਨ ਵੇਖ ਲਖਿਓ ਸਭ ਭਾਗੇ। ਭਿਆਨਕ ਜਿਹਾ ਭੇਖ ਦੇ ਕੇ ਸਾਰੇ ਭੱਜ ਗਏ ਹਾਂ ਛੱਡ ਕੇ। ਕੋ ਨਹ ਕਾਹੂ ਸੰਗ ਬੁਲਾਏ। ਕਿਸੇ ਨੂੰ ਆਪਣੇ ਨਾਲ ਬੁਲਾ ਨਹੀਂ ਰਿਹਾ, ਗੱਲ ਹੀ ਨਹੀਂ ਕਰ ਰਿਹਾ। ਚਾਹਤ ਆਪਣੇ ਪ੍ਰਾਣ ਬਚਾਏ। ਆਪਣੇ ਪ੍ਰਾਣਾਂ ਨੂੰ ਸਾਰੇ ਬਚਾਇਆ ਚਾਹੁੰਦੇ। ਧਾਇਓ ਭੀਮ ਸੈਨ ਰਿਸ ਭਾਰੀ। ਇਧਰ ਭਾਰੀ ਗੁੱਸਾ ਚੜਿਆ ਭੀਮ ਸੈਨ ਨੂੰ ਦੌੜਿਆ। ਘੇਰੇ ਸਭ ਹੀ ਜਾਏ ਅਗਾਰੀ। ਜਿੰਨੇ ਘਰਾ ਕੋਈ ਚਿਖਦੇ ਸੀ ਸਾਰੇ ਅੱਗੇ ਜਾ ਕੇ ਘੇਰਾ ਭਰ ਰਿਹਾ, ਕਿੱਧਰ ਜਾਂਦੇ ਹੈ। ਸਹਿਸ ਭਰਾਤ ਕੁਛ ਭਟਨ ਸਮੇਤ। ਸੌ ਭਰਾ ਦੇ ਸਮੇਤ ਕੁਝ ਜਿਹੜੇ ਹੋਰ ਸੂਰਬੀਰ ਵੀ ਹੈਗੇ ਸੀ। ਤਬ ਸਨਮੁਖ ਆਏ ਰਣ ਹੇਤ। ਸਾਰੇ ਕਹਿੰਦੇ ਭੀਮ ਸੈਨ ਨਾਲ ਜੰਗ ਕਰਨ ਵਾਸਤੇ ਸਾਹਮਣਾ ਜਾਏ। ਹਥਿਆਰਨ ਕੇ ਕਰ ਹੈ ਪ੍ਰਹਾਰਾ। ਸਾਰੇ ਭੀਮ ਸੈਨ ਦੇ ਉੱਪਰ ਹਥਿਆਰ ਮਾਰਨਾ ਕਰ ਰਹੇ। ਮਾਰਹ ਮਾਰਹ ਸਭਨ ਪੁਕਾਰਾ। ਕਦੇ ਭਰਾ ਇਉਂ ਪੁਕਾਰ ਦੇ ਵੀ ਮਾਰੋ ਇਹਨੂੰ, ਗੁਰਧਰਮ ਨੂੰ ਮਾਰੋ ਇਸ ਨੂੰ। ਰਿਸਿਓ ਵਿਸਾਲ ਲਾਲ ਕਰ ਨੈਨਾ। ਇਧਰ ਭੀਮ ਸੈਨ ਨੇ ਗੁੱਸੇ ਵਿੱਚ ਆ ਕੇ ਨੇਤਰ ਲਾਲ ਕੀਤੇ। ਮਾਰ ਬਿਰਖ ਪਠੇ ਜਮ ਐਨਾ। ਜਿਹੜਾ ਦਰਖਤ ਜਿਹਾ ਪੁੱਟ ਕੇ ਲਿਆ, ਮਾਰ ਮਾਰ ਕੇ ਸਭ ਜਮਾ ਦੇ ਘਰ ਭੇਜਦੇ ਇਸ ਨੇ। ਕ੍ਰੀਚਕ ਭਰਾਤ ਸਰਬ ਤਹ ਮਾਰੇ। ਕ੍ਰੀਚਕ ਦਾ ਸੌ ਭਰਾ ਸੀ ਸਾਰੇ ਮਾਰ ਮੁਕਾਏ। ਕੁਛ ਕੁ ਸੁਭਟ ਕੋ ਦੀਨ ਸੰਗਾਰੇ। ਜਿਹੜੇ ਸੂਰ ਵੀ ਸੀ ਉਹਨਾਂ ਨੂੰ ਮਾਰ ਮੁਕਾਇਆ। ਬਹਰੋ ਗਯੋ ਉਜਾਰ ਮਜਾਰਾ। ਕਹਿੰਦੇ ਭੀਮ ਸੈਨ ਉਜਾੜ ਵਿੱਚ ਚਲਾ ਗਿਆ। ਆਪਣੋ ਵੇਖ ਸਰਬ ਤਨ ਧਾਰਾ। ਆਪਣੇ ਸਰੀਰ ਤੇ ਜਿਹੜਾ ਪੇਗ ਸੀ ਪਹਿਲੇ ਵਾਲਾ ਸਾਰਾ ਧਾਰ ਲਿਆ। ਦਹਿਨ ਗਏ ਇੱਕ ਕ੍ਰੀਚਕ ਹੇਤਾ। ਇਹ ਕਹਿੰਦੇ ਕ੍ਰੀਚਕ ਨੂੰ ਸਸਕਾ ਸਾੜਨ ਵਾਸਤੇ ਗਏ ਸੀ ਭਰਾ, ਜਰਿਓ ਤਹਾਂ ਸਤ ਭਰਾਤ ਸਮੇਤਾ। ਜੇ ਮੰਦ ਕਰਮ ਕਰਕੇ 100 ਭਰਾਵਾਂ ਸਿਰ ਕ੍ਰੀਚਕ ਮਰ ਗਿਆ, ਸੜ ਗਿਆ, ਮੱਚ ਗਿਆ। ਇਸ ਪ੍ਰਕਾਰ ਇਹ ਹੁਤੋ ਪ੍ਰਸੰਗਾ। ਕਵੀ ਜੀ ਕਹਿੰਦੇ ਇਸ ਤਰ੍ਹਾਂ ਦੇ ਕ੍ਰੀਚਕ ਦਾ ਇਹ ਪ੍ਰਸੰਗ ਹੈ ਸੀ। ਸਰੋਤਾ ਸੁਣ ਹੋ ਹਿਰਦੈ ਸੋ ਉਮੰਗਾ। ਕਵੀ ਜੀ ਕਹਿੰਦਾ ਹੇ ਸਰੋਤਿਓ ਸ਼ਾਹ ਨਾਲ ਸੁਣ ਲੋ ਪ੍ਰਸੰਗ। ਹੁਤੇ ਸਮਰੱਥ ਸਰਬ ਵਿਦ ਜੋਈ। ਜਿਹੜੇ ਕਹਿੰਦੇ ਆ ਬੜੇ ਬੜੇ ਕਹਿੰਦੇ ਸਭ ਤਰ੍ਹਾਂ ਕਰਕੇ ਤਾਕਤ ਬਲੀ ਸੀ। ਗਏ ਕੂਚ ਕਰ ਰਹੇ ਉਹ ਨ ਕੋਈ। ਇੱਥੋਂ ਕਹਿੰਦੇ ਮਾੜੇ ਕਰਮ ਕਰਕੇ ਕੂਚ ਕਰਕੇ ਚਲੇ ਗਏ, ਕੋਈ ਨੀ ਜਾਂਦਾ ਰਹਿਆ। ਜਿਨ ਕੋ ਗਿਆਨ ਭਇਓ ਉਰ ਮਾਹੀ। ਜਿਨ੍ਹਾਂ ਪੁਰਸ਼ਾਂ ਦੇ ਹਿਰਦੇ ਵਿੱਚ ਜਪ ਤਪ ਕਮਾਈ ਕਰਕੇ ਬ੍ਰਹਮ ਗਿਆਨ ਹੋ ਗਿਆ। ਸਦਾ ਸੁਖੀ ਤਿੰਨ ਕੋ ਦੁੱਖ ਨਾਹੀ। ਉਹ ਹਮੇਸ਼ਾ ਮਨੁੱਖ ਸੁਖੀ ਆ, ਉਹਨਾਂ ਨੂੰ ਕਦੇ ਦੁੱਖ ਨੀ ਕਦੇ ਜ਼ਿੰਦਗੀ ਵਿੱਚ ਹੁੰਦਾ, ਨਾ ਇੱਥੇ ਨਾ ਉੱਥੇ। ਇਸ ਕਰਕੇ ਮੰਦ ਕਰਮ ਕਰਨੇ ਛੱਡ ਕੇ ਸ਼ੁਭ ਕਰਮ ਕਰਕੇ ਬੰਦਗੀ ਕਰਕੇ ਗਿਆਨਵਾਨ ਹੋਈਏ, ਜਿਸ ਕਰਕੇ ਸਦਾ ਸੁਖੀ ਰਹੀਏ। ਇਸ ਤਰ੍ਹਾਂ ਦਾ ਇਹ ਲਫ਼ਜ਼ ਕਹਿ ਕੇ ਕਵੀ ਨੇ ਇੱਥੇ ਪ੍ਰਸੰਗ ਪੂਰਾ ਕਰ ਦਿੱਤਾ ਹੈ। ਅਗਲਾ ਪ੍ਰਸੰਗ ਜਿਵੇਂ ਆਏਗਾ ਉਹ ਆਪਾਂ ਰਲ ਮਿਲ ਕੇ ਸਰਵਣ ਕਰਾਂਗੇ। ਸਮਾਂ ਫਰੀ ਜਾ ਰਿਹਾ ਹੈ, ਇੱਥੇ ਸਮਾਪਤੀ ਹੈ ਜੀ। ਉਤੇ ਸਮਰੱਥ ਸਰਬ ਵਿਦ ਜੋਈ, ਗਏ ਕੂਚ ਕਰ ਰਹੇ ਉਹ ਨ ਕੋਈ। ਜਿਨ ਕੋ ਗਿਆਨ ਭਇਓ ਉਰ ਮਾਹੀ, ਸਦਾ ਸੁਖੀ ਤਿੰਨ ਕੋ ਦੁੱਖ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣ ਸਾਰ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋਇ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਤ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਰੂਪਾਰੇ ਉਤਾਰਨ ਹਾਰ। ਜੋ ਸਰਦਾ ਕਰ ਸੇਵੰਦੇ, ਰੂਪਾਰੇ ਉਤਾਰਨ ਹਾਰ।